ਧੰਨਵਾਦ ਵੀ ਕਰਨਾ ਕਿ ਉਹਨਾਂ ਦੇ ਮਕੀਰ ਦੀ ਉਸਤਾਦ ਕੀਤਾ ਵਾ ਅਤੇ ਉਹਦੇ ਉਸਤਾਦ ਨੂੰ ਜੀ ਐਂ ਨਹੀਂ ਕਹਿਣਾ ਪੈਂਦਾ ਕਿਉਂਕਿ ਜਿਸ ਤਰ੍ਹਾਂ ਸਾਡਾ ਹਾਲਾਤ ਨੇ ਸਾਡੇ ਸਮਾਜ ਦੇ ਸਾਡੇ ਪੰਜਾਬ ਦੇ ਪੰਜਾਬ ਦੇ ਕੀ ਆਪਾਂ ਪੂਰੀ ਦੁਨੀਆ ਨਹੀਂ ਕਹੀਏ ਜੋ ਬਹੁਤ ਠੰਡਾ ਦੌਰ ਜਿਹੜਾ ਚੱਲ ਰਿਹਾ ਲੰਬੇ ਸਮੇਂ ਦਾ ਬਾਕੀ ਉਸ ਸਮੇਂ ਥੋੜ੍ਹੀ ਸਰਗਰਮੀ ਦਿਖਾਉਣੀ ਥੋੜ੍ਹੀ ਮਾੜੀ ਚਿਣਗਲ ਲਾਣੀ ਲੋਕਾਂ ਨੂੰ ਮੈਂ ਸਾਹਿਤ ਪੜ੍ਹ ਦੀ ਬਾਕੀ ਸਮਾਜ ਨਾਲ ਜੁੜੇ ਹੋਏ ਮਸਲਿਆਂ 'ਤੇ ਗੱਲ ਕਰਨੀ ਬਾਕੀ ਇਹ ਬਹੁਤ ਵੱਡੀ ਅਤੇ ਅੱਜ ਦੇ ਸਮੇਂ 'ਚ ਪ੍ਰਾਪਤੀ ਹੀ ਕਹੀ ਜਾਏਗੀ ਜਿਸ ਤਰ੍ਹਾਂ ਕਿ ਲੋਕ ਬਿਲਕੁਲ ਇੱਕ ਕਹਿੰਦੇ ਆ ਪੰਜਾਬੀ 'ਚ ਬਹੁਤ ਆਮ ਕਹਿੰਦੇ ਵੀ ਨਿਸਲ ਹੋਏ ਪਏ ਆ ਚੀਜ਼ਾਂ ਨਿਸਲ ਦਾ ਜਿਹੜੀ ਛਾਈ ਜਿਹੜਾ ਸਾਡੇ ਸਮਾਜ ਵਿੱਚ ਅਤੇ ਉਸ ਨੂੰ ਤੋੜਨ ਦਾ ਜਿਹੜਾ ਉਪਰਾਲਾ ਉਹ ਬਾਕੀ ਸਵਾਗਤ ਯੋਗ ਹੈ ਅਤੇ ਦੂਜਾ ਮੈਂ ਉਹਨਾਂ ਨੇ ਮੈਨੂੰ ਇੱਥੇ ਬੁਲਾਇਆ ਜਦੋਂ ਇਸ ਲਈ ਵੀ ਮੈਂ ਕੰਮ ਕਰਦਾ ਜਿੰਨਾ ਚਾਹੋ ਬੋਲ ਸਕਦੇ ਇਹਦੀ ਕੋਈ ਲਿਮਿਟ ਨਹੀਂ ਹੈ ਕੋਈ ਤਾਂ ਲਿਮਿਟ ਵੀ ਜਿਵੇਂ ਇਹ ਸ਼ਬਦ ਆਇਆ ਇਹ ਵੀ ਵਿਅਕਤੀਗਤ ਤੌਰ ਤੇ ਮੈਂ ਸਮਝਦਾ ਕਿ ਬਹੁਤ ਬੁਰੀ ਗੱਲ ਹੈ ਦੇਸ਼ੀ ਭਾਸ਼ਾ ਦੇ ਸ਼ਬਦ ਸਾਡੀ ਭਾਸ਼ਾ ਦੇ ਵਿੱਚ ਆ ਜਾਂਦੇ ਨੇ ਨਹੀਂ ਵਾਲੇ ਚਾਹੀਦੇ ਪਰ ਫਿਰ ਵੀ ਕੁਛ ਨਾ ਕੁਛ ਸ਼ਬਦ ਸ਼ਾਇਦ ਆਉਂਦੇ ਰਹਿਣਗੇ ਮੇਰੇ ਬੋਲਣ ਨਾਲ ਕਿਉਂਕਿ ਇੱਦਾਂ ਮੈਂ ਬਾਕੀ ਜਿਹੜੀ ਮੇਰੀ ਸਿੱਖਿਆ ਗਈ ਉਹ ਸਾਰੇ ਪਿਛਲੇ 10-12 ਸਾਲ ਤੋਂ ਇੰਗਲਿਸ਼ ਦੇ ਵਿੱਚ ਹੀ ਇੰਗਲਿਸ਼ ਦੇ ਵਿੱਚ ਪੜ੍ਹਦਾ ਆ ਰਿਹਾ ਅਤੇ ਉਸ ਕਰਕੇ ਮੇਰੀ ਇੱਕ ਮਜਬੂਰੀ ਵੀ ਹੈ ਅਤੇ ਫਿਰ ਵੀ ਮੈਂ ਕੋਸ਼ਿਸ਼ ਕਰੂੰਗਾ ਘੱਟ ਤੋਂ ਘੱਟ ਦੇ ਸ਼ਬਦਾਂ ਅਤੇ ਇਹ ਸਾਡੀ ਇੱਕ ਕੀਮਤ ਹੀ ਆ ਬਾਕੀ ਕਹਿ ਲਈਏ ਇਸ ਤਰ੍ਹਾਂ ਅਤੇ ਵਿਸ਼ੇ ਦੀ ਕੋਈ ਸੀਮਤਾ ਹੀ ਨਹੀਂ ਹੈ ਤੁਸੀਂ ਜਿੰਨਾ ਚਾਹੋ ਬੋਲ ਸਕਦੇ ਹੋ ਕਿੰਨੇ ਵੀ ਘੰਟੇ ਬੋਲੇ ਜਾ ਸਕਦਾ ਫਿਰ ਮੈਂ ਜ਼ਿਆਦਾ ਤੋਂ ਜ਼ਿਆਦਾ ਸੰਖੇਪ ਰੱਖਣ ਦੀ ਕੁਛ ਮੁੱਖ ਮੁੱਖ ਜਿਹੜੇ ਜਿਹੜੇ ਮਸਲੇ ਨੇ ਮੁੱਦੇ ਨੇ ਸਾਹਿਤ ਅਤੇ ਜੀਵਨ ਨਾਲ ਜੁੜੇ ਹੋਏ ਉਹਨਾਂ ਨੂੰ ਸ਼ੁਰੂ 'ਚ ਕੁਛ ਕਰੂੰਗਾ ਅਤੇ ਜ਼ਿਆਦਾ ਕੋਈ ਮੈਂ ਸਿਧਾਂਤਕ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਨਹੀਂ ਕਰੂੰਗਾ ਮੈਂ ਚਾਹੂੰਗਾ ਕਿ ਇਸ ਤੋਂ ਬਚਿਆ ਜਾਵੇ ਜ਼ਿਆਦਾ ਬਹੁਤ ਡੂੰਘੀ ਗਹਿਰੀ ਗੱਲ ਨਾ ਆਵੇ ਕਾਮ ਵੀ ਸਮਝਣ ਵਾਲੀ ਗੱਲ ਹੈ ਬਹੁਤ ਸ਼ੁਰੂਆਤੀ ਗੱਲਬਾਤ ਹੀ ਮੈਂ ਰੱਖਦੀ ਆਪਣੇ ਵੱਲੋਂ ਅਤੇ ਉਸ ਤੋਂ ਬਾਅਦ ਆਪਣਾ ਸਵਾਲ ਜਵਾਬ ਦਾ ਇੱਕ ਜਿਹੜਾ ਕਹਿੰਦੇ ਨੇ ਨਾ ਦੋ ਪਾਸਿਓਂ ਤੋਂ ਮਤਲਬ ਸੰਵਾਦ ਹੋਣਾ ਚਾਹੀਦਾ ਉਹ ਮੈਂ ਚਾਹੂੰਗਾ ਜੀ ਬਿਲਕੁਲ ਹੋਵੇ ਅਤੇ ਸਵਾਲ ਜਵਾਬਾਂ ਦੇ ਰਾਹੀਂ ਜੀ ਆਪਣੇ ਗੱਲਾਂ ਨੇ ਜ਼ਿਆਦਾ ਸਪਸ਼ਟ ਹੁੰਦੀਆਂ ਨੇ ਤਾਂ ਉਹਦੇ ਲਈ ਮੈਂ ਸਾਰੇ ਸਰੋਤਿਆਂ ਨੂੰ ਸਾਥੀਆਂ ਨੂੰ ਮੈਂ ਗੁਜ਼ਾਰਿਸ਼ ਕਰੂੰਗਾ ਕਿ ਸਵਾਲ ਜਿੰਨੇ ਵੀ ਇੱਥੋਂ ਆਉਣ ਤਾਂ ਮੈਂ ਹੀ ਕੋਈ ਹੋਰ ਵੀ ਆਪਣੇ ਬਾਕੀ ਉਸ ਵੀ ਬਸਤੇ ਬੋਲਣਗੇ ਬਾਕੀ ਉਹਨਾਂ ਅੱਗੇ ਵੀ ਸਵਾਲ ਜ਼ਰੂਰ ਰੱਖੇ ਜਾਣ ਜਿੰਨੇ ਵੀ ਆਉਂਦੇ ਠੀਕ ਆ ਸਵਾਲ ਆਉਣਾ ਜਿੰਨਾ ਤਾਂ ਸਾਡੇ ਕੋਲ ਜਵਾਬ ਹੋਏਗਾ ਅਸੀਂ ਦੇ ਦਾਂਗੇ ਜੇ ਉਹ ਨਹੀਂ ਆਏਗਾ ਅਸੀਂ ਕਰਾਂਗੇ ਜੇ ਸੁਣ ਸਕਦੀ ਹੈ ਨਹੀਂ ਪਤਾ ਅਸੀਂ ਹੋਰ ਪੜਾਂਗੇ ਨਾ ਸਾਨੂੰ ਯਾਰ ਪ੍ਰੇਰਨਾ ਮਿਲਦੀ ਆ ਕਿ ਪੜ੍ਹਨ ਦੀ ਇਹ ਬਹੁਤ ਜ਼ਰੂਰੀ ਆ ਨਹੀਂ ਤਾਂ ਇੱਕ ਪਾਸੇ ਇੱਕ ਬੰਦਾ ਆ ਕੇ ਬੋਲ ਗਿਆ ਦੂਜਾ ਇੱਕ ਬਿਲਕੁਲ ਕਰਨਾ ਸੌਂਕ ਕੇ ਚਲਾ ਗਿਆ ਉਹਦਾ ਕੋਈ ਜ਼ਿਆਦਾ ਫਾਇਦਾ ਮੈਨੂੰ ਲੱਗਦਾ ਨਹੀਂ ਹੈ ਇਹ ਵਿਗਿਆਨਿਕ ਤੌਰ 'ਤੇ ਹੁਣ ਦਸਤ ਹੋ ਚੁੱਕਿਆ ਗਾ ਕਿ ਵਿਗਿਆਨਿਕ ਵੀ ਇਹ ਮੰਨਦੇ ਨੇ ਬਾਕੀ ਜਿਹੜਾ ਬਾਕੀ ਸਿੱਖਣ ਦਾ ਜਿਹੜਾ ਪਾਸਾ ਗਾ ਉਹ ਤਰੀਕਾ ਤਾਂ ਦੋ ਪਾਸੇ ਹੀ ਹੋਣਾ ਚਾਹੀਦਾ ਇੱਕ ਪਾਸਾ ਬਾਕੀ ਵਧੀਆ ਤਰੀਕਾ ਨਹੀਂ ਆ ਇਸ ਕਰਕੇ ਬਾਕੀ ਬੋਲਣ ਤੋਂ ਬਾਅਦ ਥੋੜ੍ਹਾ ਮੈਂ ਘੱਟ ਹੀ ਬੋਲਾਂਗਾ ਜ਼ਿਆਦਾ ਨਹੀਂ ਬੋਲਦਾ ਮੈਂ ਮੁਸ਼ਕਿਲ ਨੂੰ ਲੱਗਦਾ ਬੜਾ ਘੱਟ ਬੋਲਾਂਗਾ ਇਸ ਤੋਂ ਬਾਅਦ ਤੁਹਾਨੂੰ ਬੋਲ ਨਹੀਂ ਹੁੰਦਾ ਤਾਂ ਬਹੁਤਾ ਕੋਈ ਜ਼ਿਆਦਾ ਫਾਇਦਾ ਨਹੀਂ ਹੁੰਦਾ ਸਾਡੇ ਇੱਕ ਮੈਡੀਸਨ ਦੇ ਪ੍ਰੋਫੈਸਰ ਹੁੰਦੇ ਸੀ ਡਾਕਟਰ ਸੁਨਕਰਨੀ ਮੈਂ ਮਹਾਰਾਸ਼ਟਰ ਪੜ੍ਹਦਾ ਸੀ ਉਹ ਕਹਿੰਦੇ ਮੈਨੂੰ ਕਹਿੰਦੇ ਕੋਈ ਬੰਦਾ ਕਹਿੰਦੇ ਵੱਧ ਤੋਂ ਵੱਧ ਕਹਿੰਦੇ 40 ਮਿੰਟ ਹੀ ਬੋਲ ਸਕਦਾ ਅਤੇ ਸੁਣਨ ਵਾਲਾ ਬੰਦਾ ਵੀ 40 ਮਿੰਟ ਹੀ ਸੁਣ ਸਕਦਾ ਮੈਂ 40 ਮਿੰਟ ਤੋਂ ਜ਼ਿਆਦਾ ਕਹਿੰਦੇ ਨਾ ਕੋਈ ਬੋਲ ਸਕਦਾ ਨਾ ਕੋਈ ਸੁਣ ਸਕਦਾ ਉਸ ਤੋਂ ਬਾਅਦ ਉਹ ਬੰਦੇ ਦੇ ਮਤਲਬ ਦਿਮਾਗ ਦੇ ਸਵਿੱਚ ਆਫ ਹੋ ਜਾਂਦੇ ਅਤੇ ਉਹ ਤੁਸੀਂ ਬੋਲੀ ਵੀ ਜਾਓਗੇ ਤਾਂ ਉਹਦਾ ਕੋਈ ਫਾਇਦਾ ਨਹੀਂ ਜੀਵਨ ਦੇ ਸਾਹਿਤ ਵਿਸ਼ੇ ਨੂੰ ਮੈਂ ਜੇ ਕੋਸ਼ਿਸ਼ ਕੀਤੀ ਥੋੜ੍ਹੀ ਜਿਹੀ ਮਤਲਬ ਮੈਂ ਦੋ ਹਿੱਸਿਆਂ 'ਚ ਵੰਡ ਕੇ ਮੱਕੇ ਰੱਖਾਂ ਗਿਆ ਇੱਕ ਤਾਂ ਆਪਾਂ ਜੀਵਨ ਅਤੇ ਸਾਹਿਤ ਦਾ ਆਪਸ ਵਿੱਚ ਰਿਸ਼ਤਾ ਕੀ ਹੈ ਇੱਕ ਤਾਂ ਇਹ ਮੇਰੇ ਖਿਆਲ 'ਚ ਹਿੱਸਾ ਬਣ ਜਾਂਦਾ ਅਤੇ ਦੂਜਾ ਜੀਵਨ ਦੇ ਵਿੱਚ ਸਾਹਿਤ ਦੀ ਮਹੱਤਤਾ ਕੀ ਆ ਆਪਾਂ ਜੀਵਨ ਦੇ ਵਿੱਚ ਸਾਹਿਤ ਦੀ ਮਹੱਤਤਾ ਉਹ ਦੋਨਾਂ ਲਈ ਆ ਬਾਕੀ ਪਾਠਕ ਲਈ ਵੀ ਕੀ ਮਹੱਤਤਾ ਕੀ ਆ ਪਾਠਕ ਕਿਉਂ ਪੜ੍ਹੇ ਸਾਹਿਤ ਉਹਨੂੰ ਕਿਉਂ ਪੜ੍ਹਨਾ ਚਾਹੀਦਾ ਇਹ ਵੀ ਜ਼ਰੂਰੀ ਗੱਲ ਆ ਅਤੇ ਦੂਜੀ ਜੀਵਨ ਦੇ ਸਾਹਿਤ ਦੀ ਮਹੱਤਤਾ ਲੇਖਕ ਨੂੰ ਵੀ ਪਤਾ ਹੋਣੀ ਚਾਹੀਦੀ ਆ ਬਾਕੀ ਜੇ ਉਹਨੂੰ ਵੀ ਇਸ ਬਾਰੇ ਕੋਈ ਸਪਸ਼ਟ ਨਹੀਂ ਆ ਕਿ ਜੀਵਨ ਦੀ ਸਾਹਿਤ ਵਿੱਚ ਕੀ ਮਹੱਤਤਾ ਗਈ ਤਾਂ ਉਹ ਵੀ ਸਾਹਿਤ ਦੀ ਰਚਨਾ ਲਿਖਣ ਵੇਲੇ ਉਹ ਕੋਈ ਸਪਸ਼ਟਤਾ ਨਾਲ ਨਾ ਤਾਂ ਵੀ ਆਪਣੀ ਗੱਲ ਪੇਸ਼ ਕਰ ਸਕੇ ਆ ਅਤੇ ਨਾ ਹੀ ਉਹ ਕੋਈ ਮਤਲਬ ਲੋਕਾਂ ਦੀ ਨੌਲੇਜ ਕਰ ਸਕੇ ਆ ਬਾਕੀ ਦੋਨਾਂ ਲਈ ਹੀ ਇਹ ਇੱਕੋ ਜਿਹੀ ਮਹੱਤਵਪੂਰਨ ਗੱਲ ਆ ਜੀਵਨ ਦੇ ਵਿੱਚ ਸਾਹਿਤ ਦੀ ਮਹੱਤਤਾ ਪਾਠਕਾਂ ਲਈ ਵੀ ਅਤੇ ਲਿਖਣ ਵਾਲੇ ਲਈ ਵੀ ਸਭ ਤੋਂ ਪਹਿਲਾਂ ਜੀਵਨ ਅਤੇ ਸਾਹਿਤ ਦਾ ਰਿਸ਼ਤਾ ਕੀ ਆ ਆਪਾਂ ਜਿਵੇਂ ਸਾਹਿਤ ਰਚਨਾ ਜਿਹਨੂੰ ਆਪਾਂ ਕਹਿੰਦੇ ਸਾਹਿਤ ਰਚਨਾ ਕਿੱਥੋਂ ਸ਼ੁਰੂ ਹੁੰਦੀ ਆ ਕੀ ਮੰਗੀ ਦਾ ਕੋਈ ਜੀਵਨ ਨਾਲ ਸਿੱਧਾ ਸੰਬੰਧ ਆ ਤਾਂ ਇਹ ਜੀਵਨ ਨਾਲ ਜੁੜਿਆ ਵਾ ਅਤੇ ਜਾਂ ਜਿਵੇਂ ਆਪਣੇ ਕੋਲ ਸਾਹਿਤਕਾਰ ਕਹਿੰਦੇ ਵੀ ਸਾਨੂੰ ਤਾਂ ਮਤਲਬ ਇਮਕਾਨ ਹੁੰਦਾ ਲਹਾਮ ਕਹਿੰਦੇ ਹੁਣ ਇੱਕ ਉਰਦੂ 'ਚ ਕਹਿੰਦੇ ਨੇ ਵੀ ਲਹਾਮ ਹੋ ਜਾਂਦਾ ਉਹਨਾਂ ਨੂੰ ਅੱਗੇ ਕੋਈ ਮਨ ਇੱਕਦਮ ਫੁਰਨਾ ਹੁੰਦਾ ਵੀ ਚਲੋ ਹੁਣ ਕੋਈ ਨਾ ਕੋਈ ਕਵਿਤਾ ਲਿਖੀ ਜਾਵੇ ਜਾਂ ਕੋਈ ਹੁਣ ਨਾਵਲ ਲਿਖਣ ਬਹਿ ਜਾਵੇ, ਫਿਰ ਉਹ ਇਕਾਂਤਵਾਸ ਹੋ ਜਾਂਦਾ। ਇਕਾਂਤਵਾਸ ਹੋਣਾ ਜ਼ਰੂਰੀ ਹੈ, ਠੀਕ ਹੈ ਸਾਹਿਤ ਲਈ, ਪਰ ਇਕਾਂਤਵਾਸ ਲੋਕਾਂ ਤੋਂ ਨਹੀਂ, ਆਪਣੇ ਸਮਾਜ ਤੋਂ ਇਕਾਂਤਵਾਸ ਹੋਣਾ ਜ਼ਰੂਰੀ ਨਹੀਂ ਹੈ। ਬਾਕੀ ਲੋਕਾਂ ਦੀਆਂ ਆਵਾਜ਼ਾਂ ਤੋਂ ਮਤਲਬ ਤੁਹਾਨੂੰ ਕੋਈ ਤੰਗ ਨਾ ਕਰੇ ਲਈ ਇਕਾਂਤਵਾਸ ਹੋਣਾ ਜ਼ਰੂਰੀ ਹੈ। ਤਾਂ ਇੱਕ ਤਾਂ ਇਸ ਤਰ੍ਹਾਂ ਦੀ ਪ੍ਰਾਪਰਟੀ ਆਪਣੇ ਸਾਹਿਤਕਾਰਾਂ ਨੇ ਜਿਹੜੇ ਕਹਿੰਦੇ ਨੇ ਵੀ ਤੁਸੀਂ ਬਸ ਆਪਣੇ ਆਪ ਤੁਹਾਡੀ ਕੋਈ ਪ੍ਰੇਰਨਾ ਅੰਦਰੂਨੀ ਪ੍ਰੇਰਨਾ ਉਹ ਤੋਂ ਸਾਹਿਤ ਸਿਰਜਿਆ ਜਾਂਦਾ। ਦੂਜੇ ਲੋਕ ਹੋਰ ਜਿਹੜੇ ਕਹਿੰਦੇ ਨੇ ਵੀ ਅੰਦਰੂਨੀ ਪ੍ਰੇਰਨਾ ਵੀ ਕਿਸੇ ਬਾਹਰੀ ਹਾਲਾਤਾਂ ਕਰਕੇ ਪੈਦਾ ਹੁੰਦੀ ਆ, ਉਹ ਕੋਈ ਆਪਣੇ ਆਪ ਚ ਕਿਤੋਂ ਆਪਾਂ ਕਹਿੰਦੇ ਸ਼ੂਨਿਆ ਕਹਿ ਦਈਏ ਜਾਂ ਖਿਲਾਅ ਚੁੱਕ ਤੋਂ ਪੈਦਾ ਨਹੀਂ ਹੋ ਜਾਂਦੀ। ਉਹ ਜਿਹੜੀ ਅੰਦਰੂਨੀ ਪ੍ਰੇਰਨਾ ਗੀ ਉਹ ਸਮਾਜ ਨਾਲ ਜੁੜੀ ਹੁੰਦੀ ਆ, ਤੇ ਸਮਾਜ ਨਾਲ ਜੁੜੀ ਹੋਈ ਅੰਦਰੂਨੀ ਪ੍ਰੇਰਨਾ ਦਾ ਇਹ ਕੋਈ ਮਤਲਬ ਹੈ। ਸਮਾਜ ਨਾਲ ਟੁੱਟੀ ਹੋਈ, ਸਮੇਂ ਨਾਲ ਟੁੱਟੀ ਹੋਈ ਅੰਦਰੂਨੀ ਪ੍ਰੇਰਨਾ ਦਾ ਵੀ ਉਹੀ ਹਾਲ ਹੁੰਦਾ ਜਿਹੜਾ ਕਹਿ ਦਈਏ ਆਪਾਂ ਪਤਝੜ ਦੇ ਵਿੱਚ ਦਰਖਤ ਨਾਲ ਟੁੱਟੇ ਹੋਏ ਪੱਤੇ ਦਾ ਜਿਹੜਾ ਹਾਲ ਹੁੰਦਾ ਹੈ, ਉਹ ਪੱਤਾ ਡਿੱਗ ਪੈਂਦਾ, ਸੁੱਕ ਜਾਂਦਾ ਹੌਲੀ ਹੌਲੀ, ਜੇ ਮੜਨ ਕਿਤੇ ਹਰਿਆਲੀ ਹੁੰਦੀ ਉਹ ਸੁੱਕ ਜਾਂਦਾ, ਤੇ ਹਵਾ ਜਿਹੀ ਉਹਨੂੰ ਉਡਾ ਦਿੰਦੀ ਆ, ਤੇ ਉਡਾ ਕੇ ਉਹਨੂੰ ਪਤਾ ਨੀ ਕਿੱਥੇ ਲੈ ਜਾਂਦੀ ਆ, ਉਹਦਾ ਕੋਈ ਨਾਂ ਨਿਸ਼ਾਨ ਨਹੀਂ ਰਹਿੰਦਾ, ਕਿਸੇ ਨੂੰ ਨੀ ਪਤਾ ਹੁੰਦਾ ਵੀ ਇੱਥੇ ਕਿਤੇ ਕੋਈ ਪੱਤਾ ਸੀ। ਇਹ ਸਾਹਿਤਕਾਰਾਂ ਦਾ ਫਿਰ ਉਹੀ ਹਾਲ ਹੁੰਦਾ ਗਾ, ਤੇ ਫਿਰ ਉਹ ਮਤਲਬ ਸਾਹਿਤਕਾਰਾਂ ਦੇ ਵਿੱਚ ਨਿਰਾਸ਼ਾ, ਬਾਕੀ ਲੋਕਾਂ ਨੂੰ ਲੋਕਾਂ ਪ੍ਰਤੀ ਗੁੱਸਾ ਵੀ ਆਉਂਦਾ ਉਹਨਾਂ ਦੇ। ਇਸ ਤਰੀਕੇ ਨਾਲ ਦੋ ਆਪਾਂ ਕਹਿੰਦੇ ਵੀ ਸਕੂਲ ਨੇ, ਦੋ ਵਿਚਾਰ ਦੇ ਕੇਂਦਰ ਨੇ ਜਿਹੜੇ ਸੋਚਦੇ ਨੇ ਕਿ ਜੀਵਨ ਤੇ ਸਾਹਿਤ ਦਾ ਰਿਸ਼ਤਾ ਤੈਅ ਕਰਨ ਵਾਲੇ ਉਹ ਸੋਚਦੇ ਨੇ ਜੀਵਨ ਤੇ ਸਾਹਿਤ ਦੇ ਵਿੱਚ ਕੀ ਰਿਸ਼ਤਾ ਹੈ। ਇੱਕ ਛੋਟੀ ਜਿਹੀ ਉਦਾਹਰਣ ਲੈਂਦੇ ਆਪਾਂ, ਬਾਕੀ ਮੈਂ ਆਪਣੀ ਗੱਲ ਸਪਸ਼ਟ ਕਰ ਦੂੰ। ਮੈਂ ਉੱਥੇ ਜਿੱਥੇ ਮੈਂ ਕਲੀਨਿਕ ਚਲਾਉਂਦਾ ਆਪਣੇ ਮਿਲੂਆਂ ਦੇ ਵਿੱਚ, ਉੱਥੇ ਮੇਰੇ ਸ਼ਾਮ ਨੂੰ ਮੇਰੇ ਕੋਲ ਬੱਚੇ ਪੜ੍ਹਨ ਆਏ ਸੀ, ਤੇ ਉਹ ਕਿਉਂਕਿ ਮੈਂ ਵੀ ਉੱਥੇ ਬੈਠਾ ਪੜ੍ਹਦਾ ਰਹਿੰਦਾ ਕਿਤਾਬਾਂ, ਤੇ ਜਿਸ ਦੌਰਾਨ ਮੇਰੇ ਕੋਲ ਅੰਗਰੇਜ਼ੀ ਆਉਂਦਾ ਮੈਂ ਆਪਣਾ ਪੜ੍ਹਦਾ ਰਹਿੰਦਾ, ਤੇ ਦੂਜੇ ਜਿਹੜੇ ਉੱਥੇ ਹੋਰ ਵੀ ਕਈ ਡਾਕਟਰ ਨੇ, ਮਗੇ ਥੋੜੇ ਜਿਹੇ ਏਰੀਏ ਵਿੱਚ ਉੱਥੇ ਨੌ ਡਾਕਟਰ ਨੇ, ਤੇ ਉਹਨਾਂ 'ਚ ਮੈਂ ਵੀ ਜਾ ਕੇ ਬਹਿ ਗਿਆ। ਸ਼ੁਰੂਆਤ ਤਾਂ ਲੋਕਾਂ ਨੂੰ ਲੱਗਿਆ ਵੀ ਇਹ ਵੀ ਉਹੀ ਜਿਹੀ ਡਾਕਟਰ ਆ ਕੋਈ, ਹੁਣ ਥੋੜ੍ਹਾ ਥੋੜ੍ਹਾ ਮੈਨੂੰ ਲੱਗਦਾ ਵੀ ਇਹ ਅਲੱਗ ਹੀ ਸੁਣਾ ਬੰਦਾ, ਇਹ ਪੜ੍ਹਦਾ ਰਹਿੰਦਾ ਬਾਕੀ ਟੀ ਵੀ ਦੇਖ ਰਹੇ ਨੇ। ਤੇ ਹੁਣ ਉਹ ਲੋਕ ਆਉਂਦੇ ਨੇ ਇੱਕ ਬੰਦੇ ਮੈਨੂੰ ਆ ਕੇ ਸਲਾਹ ਭੇਜਦੇ ਵੀ ਡਾਕਟਰ ਸਾਹਿਬ ਤੁਸੀਂ ਕੀ ਕਿਤਾਬਾਂ ਪੜ੍ਹਦੇ ਰਹਿੰਦੇ ਹੋ, ਤੁਸੀਂ ਕਹਿੰਦਾ ਟੀ ਵੀ ਲਿਖਿਆ ਕਰੋ, ਕਹਿੰਦਾ ਟੀ ਵੀ ਲਵਾਓ, ਕਹਿੰਦਾ ਨਾਲ ਅਸੀਂ ਕਿਤੇ ਮੈਚ ਮੂਚ ਨਿਕਲਿਆ ਕਰਾਂਗੇ। ਮੈਂ ਵੀ ਠੀਕ ਆ, ਚਲ ਤੁਹਾਡੀ ਸਲਾਹ ਵੀ ਠੀਕ ਹੈ, ਮੈਂ ਇਹ ਤੇ ਮੈਂ ਵਿਚਾਰ ਕਰੂੰਗਾ। ਪਰ ਇਸ ਤਰ੍ਹਾਂ ਬੱਚੇ ਵੀ ਪੜ੍ਹਨ ਆਏ ਨੇ, ਬੱਚਿਆਂ ਨੂੰ ਮੈਂ ਇੱਕ ਦਿਨ ਬੈਸੀ ਕਰਦਾ, ਮੈਂ ਚਲੋ ਵੀ ਤੁਸੀਂ ਐਂ ਕਰੋ, ਬੱਚੇ ਕਹਿੰਦੇ ਅਸੀਂ ਨਾ ਡਰਾਇੰਗ ਬਣਾਉਣੀ ਹੈ, ਕਹਿੰਦੇ ਸਾਨੂੰ ਦੱਸੋ ਵੀ ਅਸੀਂ ਕਿਸ ਚੀਜ਼ ਦੀ ਬਣਾਈਏ, ਤੇ ਮੈਂ ਕਿਹਾ ਚਲੋ ਤੁਸੀਂ ਆਲੇ ਦੁਆਲੇ ਜੋ ਚਾਰ ਚੀਜ਼ ਲਿਖਦੀ ਹੈ ਨਾ, ਮੈਂ ਉਹ ਤੇ ਬਣਾਓ। ਕਹਿੰਦੇ ਵੀ ਸਾਨੂੰ ਤਾਂ ਸਮਝ ਨਹੀਂ ਆਉਂਦਾ, ਤੁਹਾਨੂੰ ਦੱਸੋ। ਮੈਂ ਇੱਕ ਨੂੰ ਕਿਹਾ ਮੈਂ ਤੁਸੀਂ ਐਂ ਕਰੋ ਤਰੇ ਗੱਡੀ ਬਣਾ, ਤੇ ਇੱਕ ਨੂੰ ਕਿਹਾ ਮੈਂ ਤੂੰ ਪਾਣੀ ਵਾਲੀ ਟੈਂਕੀ ਬਣਾ, ਤੇ ਦੂਜਾ ਕਹਿੰਦਾ ਮੈਂ ਕੀ ਬਣਾਵਾਂ, ਮੈਂ ਕਿਹਾ ਤੂੰ ਪਾਣੀ ਦਾ ਨਲਕਾ ਬਣਾ, ਪਾਣੀ ਜਿੱਥੋਂ ਨਿਕਲਦਾ ਹੈ, ਤੂੰ ਦੱਸ ਵੀ ਪਾਣੀ ਤੁਹਾਡੇ ਘਰੇ ਕਿੱਥੋਂ ਆਉਂਦਾ ਪਾਣੀ, ਉਹ ਚੀਜ਼ ਦੀ ਤੂੰ ਪਿਕਚਰ ਬਣਾ, ਫੋਟੋ ਬਣਾ ਤੂੰ। ਤੇ ਹੁਣ ਤੇਰੇ ਬੱਚਿਆਂ ਨੇ ਕਿਵੇਂ ਬਣਾਈ, ਹੁਣ ਜੇ ਉਹਨਾਂ ਦੇ ਬੱਚਿਆਂ ਦੇ ਮਨ 'ਚ ਕੋਈ ਚੀਜ਼ ਆਪਾਂ ਪਹਿਲੀ ਆਪਾਂ ਕਹਿੰਦੇ ਵੀ ਮਨੋਂ ਚੀਜ਼ ਆਉਂਦੀ ਹੈ, ਤਾਂ ਉਹ ਉਸ ਤਰ੍ਹਾਂ ਦੀ ਨਹੀਂ ਹੋਊਗੀ ਜਿਸ ਤਰ੍ਹਾਂ ਦੀ ਸਮਾਜ ਵਿੱਚ ਹੋਊਗੀ। ਜਿਹੜੇ ਬੱਚੇ ਨੇ ਰੇਲ ਗੱਡੀ ਬਣਾਈ, ਉਹਨੇ ਰੇਲ ਗੱਡੀ ਧੂੰਏ ਵਾਲੀ ਇੰਜਣ ਨਹੀਂ ਬਣਾਇਆ, ਧੂੰਏ ਵਾਲਾ ਇੰਜਣ ਉਹਨਾਂ ਨੇ ਕਦੇ ਦੇਖੀ ਨੀ ਬੱਚਿਆਂ ਨੇ, ਉਹ ਰੋਜ਼ ਟ੍ਰੇਨ ਲੰਘਦੀ ਦੇਖਦੇ ਨੇ, ਉਹਦੇ ਤਾਂ ਹੁਣ ਬਿਜਲੀ ਦੀਆਂ ਤਾਰਾਂ ਪਈਆਂ ਵਾਲੇ ਤਾਂ ਹਾਂ, ਤੇ ਉਹ ਜਿਹੜਾ ਦੂਜਾ ਇਲੈਕਟ੍ਰਿਕ ਲੋਕੋਮੋਟਿਵ ਆਉਂਦਾ, ਉਹਨੇ ਜੀ ਬਿਲਕੁਲ ਉਹ ਇਲੈਕਟ੍ਰਿਕ ਮੋਟੋਮੋਟਿਵ ਜਿਹੜਾ ਲੋਕੋਮੋਟਿਵ ਉਹਦੀ ਫੋਟੋ ਬਣਾਈ, ਮੈਂ ਹੈਰਾਨ ਰਹਿ ਗਿਆ ਬੱਚੇ, ਮੈਂ ਬਹੁਤ ਖੁਸ਼ੀ ਹੋਈ ਸੀ ਇਹਦੀ। ਬੱਚੇ ਨੇ ਉਹੀ ਚੀਜ਼ ਫੜੀ ਜਿਹੜੀ ਉਹ ਸਾਹਮਣੇ, ਜਿਹੜੇ ਪਾਣੀ ਦੀ ਟੈਂਕੀ ਆ ਉਹਨੇ ਕੋਈ ਦੂਜੀ ਟੈਂਕੀ ਨਹੀਂ ਬਣਾਈ, ਆਪਾਂ ਕਹਿੰਦੇ ਵਾਟਰ ਵਰਕਸ ਦੀ ਬਹੁਤ ਉੱਚੀ ਟੈਂਕੀ ਆ ਉਹਦੇ ਉੱਤੇ ਵੱਡਾ ਬਣਿਆ ਵਾ, ਕਿਉਂਕਿ ਉਹਨੇ ਕਦੇ ਦੇਖੀ ਨਹੀਂ ਆਈ, ਉਹਨੇ ਬਿਲਕੁਲ ਉਹ ਸਾਹਮਣੇ ਜਿਹੜਾ ਆਪਣੇ ਕੋਠੇ ਤੇ ਰੋਜ਼ ਦੇਖਦਾ ਉਹ ਵੀ ਉਹਦੇ 'ਚ ਤਿੰਨ ਪਾਈਪਾਂ ਲੱਗੀਆਂ ਮੈਨੂੰ ਜੋ ਪਾਣੀ ਥੱਲੇ ਆਉਂਦਾ ਉਹ ਜਿਹਾ ਬਣਾ ਤਾ, ਤੇ ਜਿਹਨੇ ਪਾਣੀ ਬਣਾਉਣ ਵਾਲੇ ਨੇ ਉਹਨੇ ਵੀ ਟੂਟੀਆਂ ਨਹੀਂ ਬਣਾਈਆਂ, ਤੇ ਨਾ ਹੀ ਉਹਨੇ ਕੋਈ ਹੋਰ ਤਰ੍ਹਾਂ ਨਲਕਾ ਬਣਾਇਆ ਵੀ ਧਰਤੀ 'ਚ ਕੱਢਿਆ ਵਾ, ਉਹਨੇ ਪਾਈਪ ਬਣਾਈ, ਪਾਈਪ ਦੇ ਉੱਤੇ ਉਹਨੇ ਨਲਕਾ ਲਾਇਆ, ਕਿਉਂਕਿ ਉਹਨਾਂ ਦਾ ਸੀਵਰੇਜ ਦਾ ਪਾਣੀ ਆਉਂਦਾ ਤੇ ਉਹਦੇ 'ਚ ਉਹ ਨਲਕੇ ਨਾਲ ਕਰਦੇ ਨੇ ਪਾਣੀ। ਮੈਂ ਕਿੰਨੇ ਜੁੜੇ ਹੋਏ ਨੇ ਬੱਚਿਆਂ ਦੀ ਵੀ ਰਚਨਾਤਮਿਕਤਾ ਕੀ ਉਹ ਜੁੜੀ ਹੋਈ ਆ, ਉਹਦੇ ਜਿਵੇਂ ਉਹਨਾਂ ਦੇ ਵਿੱਚ ਆਪਾਂ ਕਹਿੰਦੇ ਕਲਾਤਮਿਕਤਾ ਨਹੀਂ ਸੀ, ਬਹੁਤ ਜ਼ਿਆਦਾ ਕਲਾਤਮਿਕਤਾ, ਬਹੁਤ ਉਹਨੇ ਉੱਚ ਪਾਏ ਦੀ ਰਚਨਾ ਕੀਤੀ, ਪਰ ਉਹਦੇ ਜਿਹੜੀ ਇੱਕ ਸਭਾ ਹੈ ਜਿਹੜੀ ਸੁੰਦਰਤਾ ਗਈ ਜਿਹੜੀ ਸਾਡੇ ਸਾਹਮਣੇ ਸਾਨੂੰ ਦੇਖਣ ਨੂੰ ਮਿਲਦੀ ਆ, ਮਕੇ ਉਹ ਬੰਦੇ ਨੂੰ ਪ੍ਰਸੰਨ ਕਰ ਦਿੰਦੀ ਆ, ਬੰਦੇ ਨੂੰ ਮਕੇ ਪ੍ਰਸ਼ੰਸਾ ਕਰਦੇ, ਮਕੇ ਆਪਾਂ ਕਹਿੰਦੇ ਮਜਬੂਰ ਕਰ ਦਿੰਦੇ ਬੰਦਾ ਕਹੇ ਵੀ ਹਾਂ ਯਾਰ ਬਾਕੀ ਕਿਆ ਚੀਜ਼ ਬਣਾਈ। ਇਸ ਤਰ੍ਹਾਂ ਇਹਦੀ ਸਾਹਿਤ ਹੈਗਾ, ਸਾਹਿਤ ਜੇ ਬਿਲਕੁਲ ਉਹ ਸਮਾਜ ਨਾਲ ਜਾਂ ਉਸ ਨਾਲ ਜਿਹੜੀਆਂ ਤੁਹਾਡੇ ਘਟਨਾਵਾਂ ਸਾਹਮਣੇ ਹੋ ਰਹੀਆਂ ਨੇ, ਮਤਲਬ ਉਸ ਦੀ ਹੀ ਗੱਲ ਕਰੂਗਾ, ਮਤਲਬ ਉਹਦੇ ਨਾਲ ਜੁੜੀਆਂ ਹੋਈਆਂ ਗੱਲਾਂ ਦੀ ਬਾਤਾਂ ਪਾਊਗਾ, ਕਹਾਣੀਆਂ ਸੁਣਾਊ ਉਹਦੇ ਨਾਲ ਜੁੜੀਆਂ ਹੋਈਆਂ, ਤਾਂ ਹੀ ਉਹਦੇ 'ਚ ਪੜ੍ਹਨ ਵਾਲੀ ਕੋਈ ਰੁਚੀ ਜਾਗੂਗੀ, ਨਹੀਂ ਤਾਂ ਜਿਹੜੀ ਗੱਲ ਉਹਦੇ ਨਾਲ ਸੰਬੰਧ ਹੀ ਲੱਗਦੀ ਉਹ ਕਿਉਂ ਪੜੂਗਾ, ਉਹ ਪੜ੍ਹੇ ਨਹੀਂ ਪਾਊਗਾ। ਜਿਵੇਂ ਆਪਣੇ ਵੀ ਹੁਣ ਬਹੁਤੇ ਸਾਹਿਤਕਾਰਾਂ ਦਾ ਇਹੀ ਆ ਰਿਹਾ, ਜਿਵੇਂ ਉਹ ਧੂੰਏ ਵਾਲੇ ਇੰਜਣ ਬਣਾਉਂਦੇ ਨੇ, ਜਿਹੜੀ ਹੁਣ ਇੰਜਣ ਤਾਂ ਇਲੈਕਟ੍ਰਿਕ ਬਿਜਲੀ ਦੇ ਨਾਲੇ ਆ ਗਏ ਨੇ, ਧੂੰਏ ਵਾਲੇ ਇੰਜਣ ਹੈਗੇ ਨੇ ਕਿਤੇ ਨਾ ਕਿਤੇ ਚੱਲਦੇ ਨੇ, ਠੀਕ ਆ ਹੁਣ ਉਹ ਜਿਹੜਾ ਆਪਣਾ ਇੱਧਰ ਕਾਲਕਾ ਤੋਂ ਸ਼ਿਮਲਾ ਜਿਹੜੀ ਟ੍ਰੇਨ ਜਾਂਦੀ ਹੈਗੀ ਉਹ ਧੂੰਏ ਵਾਲੇ ਚੱਲਦੀ ਹੈ ਸ਼ਹਿਰ, ਪਰ ਉਹ ਉਹਨਾਂ ਉਸ ਲੈਵਲ ਤੇ ਆ ਗਈ ਉਹ ਗੱਲ ਅੱਗੇ ਸਾਨੂੰ ਸ਼ਾਇਦ ਉੱਥੇ ਪੁੱਛਣਾ ਪੈਣਾ ਇਸ ਮਤਲਬ ਆਪਾਂ ਕਹਿੰਦੇ ਜਿਹੜਾ ਆਪਣਾ ਇੱਕ ਸਕੂਲ ਹੈਗਾ ਇਹ ਮੈਂ ਇਸ ਸਕੂਲ ਦਾ ਪੱਛਦਾ ਮੈਂ ਤੁਹਾਨੂੰ ਪਹਿਲੀ ਆਪਣੀ ਰਾਇ ਦੱਸਦਾ ਮੈਂ ਇਸ ਵਿਚਾਰਧਾਰਾ ਨੂੰ ਹਮੀ ਕਰਦਾ ਜਿਹੜਾ ਸਾਹਿਤ ਹੈਗਾ ਉਹ ਕਹਿੰਦੇ ਨਾ ਫਰਾਸ ਦੇ ਵਿੱਚ ਕਹਿੰਦੇ ਫਰਾਸ ਚ ਜਦੋਂ ਬਹਿਸਾਂ ਹੁੰਦੀਆਂ ਸੀਗੀਆਂ ਤਾਂ ਉਹ ਪਹਿਲੇ ਬੁਲਾਰਾ ਜਿਹੜਾ ਆਪਦੀ ਗੱਲ ਕਰਨ ਤੋਂ ਪਹਿਲੇ ਹੀ ਆਪਦੀ ਦੱਸ ਦਿੰਦਾ ਵੀ ਮੈਂ ਕਿਹੜੀ ਧਿਰ ਮੰਨਦਾ ਗਾ ਮੈਂ ਇਸ ਕਰਕੇ ਆਪਣੇ ਰਿਵਾਜ਼ ਨਹੀਂ ਹੈ ਧਿਰ ਮੰਨਣ ਦਾ ਮੈਂ ਧਿਰ ਮੰਨ ਕੇ ਹੀ ਗੱਲ ਕਰਨੀ ਚਾਹੀਦੀ ਹੈ ਤੇ ਓਬਵੀਅਸਲੀ ਜਿਹੜੇ ਮੇਰੇ ਵਿਚਾਰ ਹੋਣਗੇ ਉਹ ਦੂਜੀ ਧਿਰ ਦੇ ਖਿਲਾਫ ਹੀ ਹੋਣਗੇ ਜੇ ਮੈਂ ਇਸ ਧਿਰ ਮੰਨਦਾ ਗਾ ਤੇ ਜਿਹੜਾ ਸਾਡਾ ਸਾਹਿਤ ਹੈਗਾ ਉਹ ਸਮਾਜ ਦੇ ਜੀਵਨ ਨਾਲ ਹੀ ਜੁੜਿਆ ਹੋ ਸਕਦਾ ਸਮਾਜ ਦਾ ਜੀਵਨ ਹੀ ਸਾਹਿਤ ਨੂੰ ਪ੍ਰੇਰਨਾ ਦਿੰਦਾ ਸਾਹਿਤ ਸਿਰਜਣਾ ਨੂੰ ਪ੍ਰੇਰਨਾ ਦਿੰਦਾ ਲੇਖਕ ਨੂੰ ਪ੍ਰੇਰਨਾ ਦਿੰਦਾ ਕੋਈ ਇਲਹਾਮ ਨਹੀਂ ਹੁੰਦਾ ਕੋਈ ਆਕਾਸ਼ਵਾਣੀ ਜਾਂ ਕੋਈ ਰੱਬੀ ਸੂਚਨਾ ਕੁਛ ਨਹੀਂ ਆਉਂਦੀ ਹੈ ਜੀ ਉਹ ਜੀਵਨ ਨੂੰ ਹੀ ਚਿਤਰਨ ਕੀਤਾ ਜਾਂਦਾ ਹੈ ਤੇ ਦੂਜਾ ਜਿਹੜਾ ਸਕੂਲ ਆ ਕਹਿੰਦਾ ਵੀ ਕੋਈ ਅੰਦਰੂਨੀ ਤੌਰ ਤੇ ਪ੍ਰੇਰਨਾ ਵੀ ਮਤਲਬ ਕਲਪਨਾ ਸ਼ਕਤੀ ਤੋਂ ਹੀ ਸਾਰਾ ਕੁਛ ਲਿਖ ਦਿੰਦਾ ਇਹ ਮੇਰੇ ਖਿਆਲ ਮੈਨੂੰ ਹੀ ਲੱਗਦਾ ਕਿ ਇਹ ਸਹੀ ਆ ਤੇ ਇਹ ਇਹਨੂੰ ਆਪਾਂ ਸਿੱਧ ਵੀ ਕਰ ਸਕਦੇ ਹਾਂ ਵਗੈਰਾ ਤੌਰ ਤੇ ਆਰਗੂਮੈਂਟ ਵੀ ਕੀਤੇ ਜਾਂਦੇ ਵੀ ਨਹੀਂ ਇੱਦਾਂ ਦਾ ਕੁਛ ਨਹੀਂ ਆ ਤੇ ਇਸ ਤਰ੍ਹਾਂ ਹੀ ਸਾਹਿਤ ਬਾਰੇ ਫਿਰ ਜਿਹੜੀ ਇੱਕ ਧਾਰਨਾ ਬਣ ਜਾਂਦੀ ਹੈ ਹੌਲੀ ਹੌਲੀ ਸਾਹਿਤ ਹੈ ਕੀ ਹੈਗਾ ਰੂਸ ਦੇ ਪ੍ਰਸਿੱਧ ਆਲੋਚਕ ਨੇ ਚਰਨਿਸ਼ ਵਸਕੀ ਉਹਨਾਂ ਦੀ ਮੈਨੂੰ ਬਾਕੀ ਬੜਾ ਬੜੀ ਵਧੀਆ ਲੱਗੀ ਉਹਨਾਂ ਦੀ ਗੱਲ ਉਹ ਕਹਿੰਦੇ ਸਾਹਿਤ ਕੀ ਹੈ ਸਾਹਿਤ ਇੱਕ ਕੁਛ ਆਪਾਂ ਸ਼ਬਦਾਂ ਹੀ ਪ੍ਰਭਾਸ਼ਿਤ ਕਰਨਾ ਹੋਵੇ ਸਾਹਿਤ ਹੈ ਕਿ ਮਤਲਬ ਮਨੁੱਖੀ ਜੀਵਨ ਦੀ ਮੁੜ ਪੇਸ਼ਕਾਰੀ ਸਾਹਿਤ ਮਨੁੱਖੀ ਜੀਵਨ ਜਿਹੜਾ ਸਾਡੇ ਸਾਹਮਣੇ ਸਾਰਾ ਕੁਝ ਵਾਪਰਦਾ ਉਹਦੀ ਮੁੜ ਪੇਸ਼ਕਾਰੀ ਕਰਦੇ ਹੋਏ ਲੇਖਕ ਆਪਣੇ ਨਜ਼ਰੀਏ ਤੋਂ ਉਸ ਜੀਵਨ ਦੇ ਉੱਤੇ ਆਪਣਾ ਇੱਕ ਨਿਰਣਾ ਸੁਣਾਉਂਦਾ ਉਸ ਜੀਵਨ ਬਾਰੇ ਆਪਣਾ ਵਿਚਾਰ ਸੁਣਾਉਂਦਾ ਵੀ ਉਹ ਜੀਵਨ ਮਾੜਾ ਚੰਗਾ ਉਹ ਚ ਕਿਹੜੀਆਂ ਚੰਗੀਆਂ ਗੱਲਾਂ ਨੇ ਕਿਹੜੀਆਂ ਬੁਰੀਆਂ ਗੱਲਾਂ ਨੇ ਇਹ ਸਾਰਾ ਉਹ ਦੱਸਦਾ ਗਾ ਤੇ ਆਪਣੀ ਕਲਪਨਾ ਨਾਲ ਉਸ ਪਾਤਰ ਸਿਰਜਦਾ ਜਿਹੜੇ ਉਸ ਜ਼ਿੰਦਗੀ ਚ ਹੁੰਦੇ ਵੀ ਨੇ ਤੇ ਨਹੀਂ ਵੀ ਹੁੰਦੇ ਮਤਲਬ ਜਿਹਦੇ ਆਪਾਂ ਕਹਿਣਾ ਚਾਹੀਦਾ ਵੀ ਉਹ ਜੇ ਲੋਕ ਹੁੰਦੇ ਨੇ ਤੇ ਪਰ ਉਹ ਲੋਕ ਆਪਣੇ ਸਮਾਜ ਵਿੱਚ ਰਹਿੰਦੇ ਹੋਏ ਕਿਸੇ ਹੋਰ ਤਰ੍ਹਾਂ ਦੇ ਬਣ ਜਾਂਦੇ ਨੇ ਪਰ ਲੇਖ ਨਾਲ ਦੱਸਦਾ ਵੀ ਜੇ ਹਾਲਾਤ ਨਾ ਹੁੰਦਾ ਸ਼ਾਇਦ ਮਨੁੱਖ ਏਦਾਂ ਵੀ ਹੁੰਦਾ ਦੋਨੇ ਗੱਲਾਂ ਲੈ ਕੇ ਚੱਲਦਾ ਉਹ ਸਮਾਜ ਦੇ ਵਿੱਚ ਜਿਹੜੇ ਹਾਲਾਤ ਆ ਉਹਨੂੰ ਮੂਹਰੇ ਰੱਖਦਾ ਆਪਣੇ ਲਿਖਣ ਵੇਲੇ ਤੇ ਅੱਗੇ ਸੋਚਦਾ ਵੀ ਸਮਾਜ ਜੇ ਬਿਹਤਰ ਬਣਾਉਣਾ ਹੋਵੇ ਤਾਂ ਮਨੁੱਖ ਕਹੇ ਜੇ ਹੁਣ ਇਹ ਵੀ ਦੱਸਣ ਨਾਲ ਜਿਵੇਂ ਹੁਣੇ ਤੇ ਸੱਤਵੀਂ ਗੱਲ ਹੋ ਰਹੀ ਸੀ ਉਹ ਕਹਿੰਦੇ ਸੀ ਕਹਿੰਦੇ ਮੈਂ ਕਹਿੰਦੇ ਇਹੋ ਜਿਹੇ ਸਾਹਿਤ ਨੂੰ ਸਾਹਿਤ ਹੀ ਨੀ ਮੰਨਦਾ ਜਿਹੜਾ ਸਿਰਫ ਸਮੱਸਿਆਵਾਂ ਦੀ ਗੱਲ ਕਰਦਾ ਹੈ ਕਹਿੰਦੇ ਮੈਂ ਇਹੋ ਜਿਹੇ ਸਾਹਿਤ ਨੂੰ ਸਾਹਿਤ ਹੀ ਨੀ ਮੰਨਦਾ ਬਾਕੀ ਉਹਨਾਂ ਦੀ ਗੱਲ ਸਹੀ ਆ ਵੀ ਜਿਹੜਾ ਸਾਹਿਤ ਸਿਰਫ ਰੋਣ ਪਿੱਟਣ ਸਮੱਸਿਆਵਾਂ ਦਾ ਕਰੀ ਜਾਂਦਾ ਗਾ ਵੀ ਇਹ ਹਾਲਤ ਹੋ ਗਈ ਨੌਜਵਾਨਾਂ ਦੀ ਇਹ ਹਾਲਤ ਹੋ ਗਈ ਚਾਰੇ ਪਾਸੇ ਬੇਰੁਜ਼ਗਾਰੀ ਆ ਇਹ ਤੇ ਬੰਦਾ ਰੋਈ ਜਾਂਦਾ ਉਹਨਾਂ ਨਸ਼ਿਆਂ ਤੇ ਰੋਈ ਜਾਂਦਾ ਕਿਸੇ ਰੋਣਾ ਪਿੱਟਣਾ ਹੀ ਸਾਹਿਤ ਆ ਨਹੀਂ ਇਹ ਰੋਣਾ ਪਿੱਟਣਾ ਸਾਹਿਤ ਨਹੀਂ ਹੁਣ ਇਹਦੇ ਵਿੱਚ ਵੀ ਅੱਗੇ ਆ ਜਾਂਦੇ ਨਾ ਜਿਵੇਂ ਆਪਾਂ ਕਹਿੰਦੇ ਹਾਂ ਵੀ ਸਮਾਜ ਦਾ ਚਿਤਰਨ ਕਰਨਾ ਸਮਾਜ ਦਾ ਚਿਤਰਨ ਹੀ ਕਰਨਾ ਕੀ ਸਾਹਿਤ ਆ ਇਕੱਲਾ ਇਹੀ ਸਾਹਿਤ ਨਹੀਂ ਆ ਮਤਲਬ ਉਹਦੇ ਤੇ ਕੋਈ ਟਿੱਪਣੀ ਕਰਨੀ ਜਿਹੜੀ ਸਿੱਧੀ ਸਿੱਧੀ ਇਹਨਾਂ ਲੱਗੀ ਹੋਈ ਟਿੱਪਣੀ ਆ ਨਹੀਂ ਤਾਂ ਫਿਰ ਅਸੀਂ ਪ੍ਰਚਾਰਕ ਬਣ ਜਾਏ ਮਤਲਬ ਸਾਹਿਤਕਾਰ ਫਿਰ ਤਾਂ ਉਹ ਮਤਲਬ ਵਿਗਿਆਨੀਆਂ ਵਾਂਗੂ ਲਿਖਣ ਲੱਗ ਜਾਏਗਾ ਨਾ ਵਿਗਿਆਨੀ ਲਿਖਦੇ ਨੇ ਉਹ ਸਿੱਧੇ ਸਿੱਧੇ ਆਪਣੇ ਨਤੀਜੇ ਕੱਢ ਕੇ ਲਿਖਦੇ ਨੇ ਸਾਹਿਤਕਾਰ ਨਤੀਜੇ ਕੱਢ ਕੇ ਲਿਖਦਾ ਉਹ ਕਹਾਣੀਆਂ ਪੜ੍ਹਦਾ ਕਹਾਣੀਆਂ ਦੇ ਨਾਲ ਨਾਲ ਗੱਲ ਲੱਗਦਾ ਤੇ ਮਤਲਬ ਪੜ੍ਹਨ ਵਾਲੇ ਨੂੰ ਬਹੁਤ ਹੌਲੀ ਹੌਲੀ ਪਤਾ ਲੱਗਦਾ ਵੀ ਕੀ ਗੱਲ ਕਹਿ ਰਿਹਾ ਹੈਗਾ ਉਹ ਵਿੱਚੋਂ ਕੁਛ ਗੱਲਾਂ ਫੜ ਲਈਆਂ ਨਹੀਂ ਵੀ ਪੜ੍ਹਦਾ ਉਹ ਜ਼ਿੰਦਗੀ ਦੇ ਵਿੱਚ ਉਹਦੇ ਆਪਣੇ ਅਵਚੇਤਨ ਵਿੱਚ ਜਿਹੜੀਆਂ ਗੱਲਾਂ ਉਹ ਇੱਕ ਚੇਤਨ ਤੌਰ ਤੇ ਮਤਲਬ ਨਹੀਂ ਗ੍ਰਹਿਣ ਕਰਦਾ ਬਹੁਤ ਹੌਲੀ ਹੌਲੀ ਜ਼ਿੰਦਗੀ ਜਾਂਦੀ ਆਪਣੀ ਜ਼ਿੰਦਗੀ ਨਾਲ ਜੋੜ ਕੇ ਉਹਨਾਂ ਗੱਲਾਂ ਨੂੰ ਗ੍ਰਹਿਣ ਕਰਦਾ ਹੈਗਾ ਨਤੀਜੇ ਹੁੰਦੇ ਨੇ ਜਿਹੜੇ ਵਿਗਿਆਨੀ ਦੇ ਨਤੀਜੇ ਉਹ ਸਿੱਧੇ ਯਾਦ ਕੀਤੇ ਜਾਂਦੇ ਆ ਮਤਲਬ ਸਿੱਧਾ ਵਿੱਚ ਆਏ ਸੀ ਆਹ ਫਾਰਮੂਲਾ ਇਹਨੂੰ ਰੱਟ ਲਓ ਜਾਂ ਇਹਦੇ ਤੇ ਆ ਫਲਾਣਾ ਫਲਾਣਾ ਐਕਸਪੈਰੀਮੈਂਟ ਹੋਏ ਨੇ ਪ੍ਰਯੋਗ ਹੋਏ ਨੇ ਇਹ ਸਿੱਧ ਹੋਇਆ ਗਾ ਇਸ ਕਰਕੇ ਠੀਕ ਆ ਸਾਹਿਤ ਇੱਦਾਂ ਨਹੀਂ ਚੱਲਦਾ ਹੈਗਾ ਮੈਂ ਸਾਹਿਤ ਦਾ ਤਰੀਕਾ ਦੂਜਾ ਹੈਗਾ ਤਾਂ ਉਹ ਕਹਾਣੀਆਂ ਬਾਤਾਂ ਦੇ ਰਾਹੀਂ ਕੰਮ ਚੱਲਦਾ ਹੈਗਾ ਜਿਵੇਂ ਸਾਹਿਤ ਜੀਵਨ ਦਾ ਚਿਤਰਨ ਕਰਨਾ ਹੀ ਇਹੀ ਸਾਹਿਤ ਨਹੀਂ ਹੈ ਸਾਹਿਤ ਚਿਤਰਨ ਕਰਨ ਤੇ ਆਪਣਾ ਨਿਰਣਾ ਸੁਣਾਉਣਾ ਆਪਣੇ ਵਿਚਾਰ ਦੱਸਣੇ ਕਿ ਜੀਵਨ ਠੀਕ ਹੈ ਕਿ ਗਲਤ ਹੈ ਇਹ ਦੱਸਣੇ ਇਹ ਸਾਰਾ ਕੁਛ ਵੀ ਸਾਹਿਤ ਦੇ ਵਿੱਚ ਹੋਣਾ ਚਾਹੀਦਾ ਬਾਕੀ ਜੇ ਇਹ ਕੁਛ ਨਹੀਂ ਆ ਤਾਂ ਲੋਕ ਉਸ ਚੀਜ਼ ਤੋਂ ਬਹੁਤ ਜਲਦੀ ਵਿਚਾ ਜਾਣਗੇ ਪੱਖੋਵਾਲ ਦਾ ਕੋਈ ਠੀਕ ਹੈ ਜ਼ਿਕਰ ਕਰਦੇ ਪਹਿਲੀ ਕਿਤਾਬ ਜ਼ਿਕਰ ਕਰਨ ਵਾਲੀ ਹੋਊਗੀ ਪੱਖੋਵਾਲ ਦੀਆਂ ਘਰਾਂ ਦੀ ਚੌਂਕਰਿਆਂ ਦੀ ਉੱਥੇ ਜਿਹੜੇ ਬਜ਼ੁਰਗ ਬੈਠੇ ਉਹਨਾਂ ਨੇ ਗੱਲਾਂ ਕਰਨ ਦੀ ਤਾਸ਼ ਖੇਡਣ ਵਾਲੀ ਗੱਲ ਕਰਨ ਦੀ ਇੱਕ ਅੱਧੀ ਵਾਰੀ ਉਹ ਬੰਦੇ ਨੂੰ ਚੰਗੀ ਲੱਗੂਗੀ ਬੰਦਾ ਉਹ ਬਹੁਤ ਦਿਲਚਸਪੀ ਬਣੂਗਾ ਪਰ ਜੇ ਤੁਸੀਂ ਬਾਰ ਬਾਰ ਗੱਲ ਕਰੋਗੇ ਉਹ ਬੰਦਾ ਉਤਾ ਜਾਊਗਾ ਬੰਦਾ ਕਹਿੰਦਾ ਕੀ ਆ ਯਾਰ ਇਹੀ ਕੁਛ ਤਾਂ ਰੋਜ਼ ਆਪਣੀ ਜ਼ਿੰਦਗੀ ਦੇ ਹੋਰ ਗੱਲ ਹੈਗੀ ਤਾਂ ਆਮ ਹੀ ਲੋਕਾਂ ਦੀ ਸ਼ਿਕਾਇਤ ਵੀ ਆ ਮਤਲਬ ਆਪਣੇ ਕੀ ਆ ਇੱਕ ਧਾਰਾ ਤਾਂ ਹੈਗੀ ਜਿਹੜੀ ਲੋਕਾਂ ਨੂੰ ਜਮੀ ਟੁੱਟੀ ਰਹੀ ਆ ਉਹ ਤਾਂ ਲੋਕਾਂ ਦੀ ਗੱਲ ਹੀ ਨਹੀਂ ਕਰਦੇ ਉਹ ਤਾਂ ਮਤਲਬ ਯੂਨੀਵਰਸਿਟੀ ਪ੍ਰੋਫੈਸਰ ਹੀ ਕਰਦੇ ਸਹੀ ਗੱਲ ਤੌਰ ਤੇ ਕਿਹਾ ਜਾਵੇ ਉੱਥੇ ਪ੍ਰੋਫੈਸਰ ਹੀ ਕਰਦੇ ਮੈਂ ਪੰਜਾਬ ਯੂਨੀਵਰਸਿਟੀ ਲੈ ਕੇ ਆਇਆ ਕੁਛ ਦੇਰ ਲਈ ਉੱਥੇ ਸਾਹਿਤਕਾਰ ਜਿਹੜੇ ਰਹਿੰਦੇ ਨੇ ਉਹ ਕਦੇ ਲੋਕਾਂ ਨੇ ਮੈਨੂੰ ਲਾਲ ਕਰੇ ਜਾਂਦੇ ਨੇ ਉਹ ਪ੍ਰੋਫੈਸਰ ਹੀ ਆਪਦੀ ਮਤਲਬ ਜਵਾਕਾਂ ਨੂੰ ਬੱਚਿਆਂ ਨੂੰ ਪੜ੍ਹਾਉਂਦੇ ਨੇ ਉਹ ਵੀ ਪੜ੍ਹਾਉਂਦੇ ਨੇ ਕਿ ਨਹੀਂ ਪੜ੍ਹਾਉਂਦੇ ਨੇ ਮੈਨੂੰ ਪਤਾ ਨਹੀਂ ਕਿੰਨਾ ਕੁ ਪੜ੍ਹਾਉਂਦੇ ਨੇ ਉਹ ਤੋਂ ਬਾਅਦ ਉਹ ਆਪਣੇ ਘਰਾਂ ਚ ਆ ਜਾਂਦੇ ਨੇ, ਘਰ ਨੇ ਚੰਗੇ ਘਰ ਨੇ ਵਧੀਆ, ਆਸੇ ਪਾਸੇ ਮਤਲਬ ਬੇਲਾਂ ਦੀ ਪਾੜ ਉਹਨਾਂ ਦੇ ਘਰ ਨੂੰ, ਛੱਤਰ ਦੇ ਮੋਰ ਪਹਿਲਾਂ ਪਾਉਂਦੇ ਨੇ, ਮਤਲਬ ਕੋਇਲਾ ਦੀ ਆਵਾਜ਼ ਹੁੰਦੀ ਆ ਉੱਥੇ, ਇੰਨਾ ਮਨ ਮਨਮੋਹਕ ਤੇ ਮਤਲਬ ਆਪਾਂ ਕਹਿੰਦੇ ਵਾਤਾਵਰਨ ਆ ਗਏ, ਉਹ ਪਤਾ ਨੀ ਉੱਥੇ ਬਹਿ ਕੇ ਉਹ ਸਾਹਿਤ ਕਿਵੇਂ ਰਚਦੇ ਨੇ, ਤੇ ਇਹ ਗੱਲ ਆਪਾਂ ਉਹਨਾਂ ਨੂੰ ਦੇਖਦੀ ਪਈ ਲਿਖਤਾਂ ਚ ਵੀ ਦੇਖਦੀ ਆ, ਪਰ ਲਿਖਤਾਂ ਚ ਇਹਨਾਂ ਦੇ ਲੋਕਾਂ ਦਾ ਕੋਈ ਸ਼ਬਦ ਹੀ ਨੀ ਹੁੰਦਾ, ਲੋਕਾਂ ਦੀ ਭਾਸ਼ਾ ਕਿਹੜੀ ਆ ਪਤਾ ਹੀ ਨੀ ਲੱਗਦਾ, ਅੱਡੇ ਭਾਰੇ ਭਾਰੇ ਲਫ਼ਜ਼, ਬਾਕੀ ਪੰਜਾਬੀ ਦੇ ਲਫ਼ਜ਼ ਵੀ ਕੀ ਮੈਂ ਇਹ ਦੇਖ ਲੈਂਦੇ ਨੇ, 15-15 20-20 ਅੱਖਰ ਨੇ, ਕਿੱਥੋਂ ਸ਼ੁਰੂ ਹੋ ਗਏ ਕਿੱਥੇ ਤੱਕ, ਅੱਧੀ ਲਾਈਨ ਇੱਕ ਸ਼ਬਦ ਦੀ ਹੋ ਜਾਂਦੀ ਆ, ਇਹ ਹਾਲ ਆ। ਉਹ ਠੀਕ ਆ ਮਤਲਬ ਉਹ ਕਿਸੇ ਕੋਈ ਬਹੁਤ ਹੀ ਸਿਧਾਂਤਕ ਕੋਈ ਵਿਗਿਆਨਿਕ ਲੇਖ ਲਿਖਿਆ ਉਹਦੇ ਤਾਂ ਚੱਲਦਾ ਉਹ, ਹੁਣ ਕਹਾਣੀਆਂ ਦੇ ਵਿੱਚ ਕੋਈ ਬੰਦਾ ਕਵਿਤਾ ਦੇ ਵਿੱਚ ਕੋਈ ਨਾਵਲ ਦੇ ਵਿੱਚ ਬੰਦਾ ਇਹੋ ਜਿਹੇ ਸ਼ਬਦ ਲਿਖੇ ਤਾਂ ਬਹੁਤ ਹੈਰਾਨੀ ਹੁੰਦੀ ਹੈ, ਐਡੇ ਭਾਰੀ ਸ਼ਬਦ ਨਾਵਲ ਦੇ ਵਿੱਚ ਕੋਈ ਪੱਤਰ ਕਿਵੇਂ ਵਰਤ ਸਕਦਾ। ਕੁਛ ਦਿਨ ਪਹਿਲੇ ਮੈਂ ਪੜ੍ਹਿਆ ਸੀਗਾ ਉਹਦੇ ਚ ਟ੍ਰਿਬਿਊਨ ਚ ਕਹਾਣੀ ਆਈ ਸੀਗੀ ਰਿਕਸ਼ੇ ਵਾਲੇ ਦੀ ਕਹਾਣੀ ਸੀ, ਉਹ ਬੰਦਾ ਕਹਾਣੀ ਪੜ੍ਹ ਕੇ ਪਤਾ ਲੱਗ ਜਾਂਦਾ ਵੀ ਲੇਖ ਕਿੱਥੇ ਰਹਿੰਦਾ ਹੈਗਾ, ਉਹ ਲੇਖ ਨੇ ਕਦੇ ਵੀ ਰਿਕਸ਼ੇ ਵਾਲੇ ਦੇਖੇ ਵੀ ਨੀ ਹੋਏ ਜਾ ਕੇ ਵੀ ਰਿਕਸ਼ੇ ਵਾਲੇ ਕਿਵੇਂ ਗੱਲ ਕਰਦੇ ਨੇ, ਕਿਵੇਂ ਰਹਿੰਦੇ ਨੇ ਉਹ, ਰਿਕਸ਼ੇ ਵਾਲੇ ਕਿਹੜੇ ਕਿਹੜੇ ਇਲਾਕਿਆਂ ਤੋਂ ਆਉਂਦੇ ਨੇ। ਉਹ ਰਿਕਸ਼ੇ ਵਾਲਾ ਇੰਨੀ ਵਿਗਿਆਨਿਕ ਭਾਸ਼ਾ ਵਰਤ ਰਿਹਾ ਸੀਗਾ ਵੀ ਹੈਰਾਨੀ ਹੁੰਦੀ ਹੈ, ਜਾਂ ਤਾਂ ਰਿਕਸ਼ੇ ਵਾਲਾ ਘੱਟੋ ਘੱਟ PhD ਆ, ਮੈਂ ਤਾਂ ਹੀ ਉਹ ਇੰਨੀ ਮਤਲਬ ਜ਼ਬਰਦਸਤ ਭਾਸ਼ਾ ਇਸਤੇਮਾਲ ਕਰ ਸਕਦਾ। ਤੇ ਹੁਣ PhD ਵਾਲਾ ਕੋਈ ਰਿਕਸ਼ੇ ਵਾਲਾ ਹੋ ਸਕਦਾ, ਇੱਕ ਤਾਂ ਹੋ ਸਕਦਾ ਆਪਾਂ ਕਹਿ ਦਈਏ, ਪਰ ਹੁਣ ਇੱਕ ਅੱਧੇ ਨੂੰ ਆਪਾਂ ਰਿਕਸ਼ੇ ਵਾਲਿਆਂ ਦੇ ਪ੍ਰਤੀਨਿਧ ਇੱਕ ਉਦਾਹਰਣ ਬਣਾ ਕੇ ਪੇਸ਼ ਕਰਾਂਗੇ ਤਾਂ ਗਲਤ ਕਰਦਾ ਨਾ, ਰਿਕਸ਼ੇ ਵਾਲੇ ਆਮ ਤੌਰ ਤੇ ਅਨਪੜ੍ਹ ਹੁੰਦੇ ਨੇ, ਕੋਈ ਵੱਧ ਤੋਂ ਵੱਧ 10ਵੀਂ ਪਾਸ ਹੋਊਗਾ ਮੁਸ਼ਕਿਲ ਨਾਲ, ਆਪਣੀ ਤਾਂ ਉਹ ਵੀ ਨਹੀਂ ਹੋਊਗਾ, ਮੈਂ ਇਸ ਕਰਕੇ ਉਹ ਮਤਲਬ ਕਾਹਦੇ ਵਾਸਤੇ ਲਿਖਦੀ ਹੈ ਫਿਰ ਕਹਾਣੀ, ਉਹ ਕੋਈ ਸਮਝ ਨਹੀਂ ਆਉਂਦੀ, ਉਹ ਵਿਗਿਆਨ ਪੜ੍ਹਾ ਰਿਹਾ ਕਹਾਣੀ ਤਾਂ ਪੜ੍ਹਾਈ ਗਈ ਆ, ਕਿਉਂ ਇਹ ਕਿਉਂ ਨਿਕਲਦਾ ਕੁਛ, ਕਿਉਂਕਿ ਉਹ ਜੀਵਨ ਤੇ ਸਾਹਿਤ ਜਿਹੜਾ ਰਿਸ਼ਤਾ ਹੈਗਾ ਉਹ ਸਮਝਦੇ ਨਹੀਂ ਆ, ਜਾਂ ਸਮਝਦੇ ਨੇ ਮਤਲਬ ਇੱਕ ਤਾਂ ਹੋ ਸਕਦਾ ਵੀ ਸਮਝਦੇ ਨਹੀਂ ਆ, ਦੂਜਾ ਇਹ ਹੋ ਸਕਦਾ ਵੀ ਉਹ ਸਮਝ ਕੇ ਵੀ ਨਹੀਂ ਸਮਝਣਾ ਚਾਹੁੰਦੇ, ਇਹਦੇ ਚ ਕਿਉਂਕਿ ਰਿਸਕ ਕਰਦਾ ਆ, ਮਤਲਬ ਇਹ ਜੋਖਮ ਹੈ। ਪਹਿਲਾ ਜੋਖਮ ਤਾਂ ਭਾਵੇਂ ਲੋਕਾਂ ਦੇ ਵਿੱਚ ਆਪਦਾ ਜਿਹੜਾ ਘਰੇਲੂ ਵਾਤਾਵਰਨ ਆ, ਘਰ ਬਾਰ ਆ, ਕਾਰੋਬਾਰ ਆ, ਕਈਆਂ ਦਾ ਪ੍ਰੋਪਰਟੀ ਡੀਲਿੰਗ ਦੇ ਬਿਜ਼ਨਸ ਵੀ ਨੇ, ਆਪਾਂ ਕਹਿੰਦੇ ਲੇਖਾਂ ਦੇ ਬਣਾਏ ਜਾਂ ਕੁਛ ਵੀ ਨੇ, ਹਨਾ, ਉਹ ਸਾਰੇ ਬਿਜ਼ਨਸ ਛੱਡ ਕੇ ਲੋਕਾਂ ਜਾਣਾ ਪਊਗਾ, ਲੋਕਾਂ ਜਾ ਕੇ ਵੇਚਣਾ ਪਊਗਾ, ਲੋਕਾਂ ਜਾ ਕੇ ਰਹਿਣਾ ਪਊਗਾ, ਉਹ ਸਾਰਾ ਲੋਕਾਂ ਨੇ ਜਾ ਕੇ ਰੋਟੀਆਂ ਵੀ ਖਾਣੀਆਂ ਪੈਣ, ਕਿਸੇ ਮਜ਼ਦੂਰ ਵਿਹੜੇ 'ਚ ਜਾ ਕੇ ਉੱਥੇ ਜਿੱਥੇ 4 ਮਜ਼ਦੂਰ ਸੁੱਤੇ ਹੋਏ ਤੁਸੀਂ 5 ਮਿੰਟ ਤੁਸੀਂ ਜਾ ਕੇ ਉਹ ਸੁਣਨਾ ਪਊਗਾ ਜਾ ਕੇ, ਤਾਂ ਹੀ ਤੁਸੀਂ ਉਹਨਾਂ ਦੀਆਂ ਗੱਲਾਂ ਸੁਣੋਗੇ ਨਾ, ਬਾਕੀ ਦਲਿਤ ਵਿਹੜੇ 'ਚ ਵੀ ਤੁਹਾਨੂੰ ਜਾਣਾ ਪਊਗਾ, ਬਾਕੀ ਹੋਣਾ ਤਾਂ ਇਹ ਚਾਹੀਦਾ ਵੀ ਉੱਥੇ ਜਾ ਕੇ ਉਹ ਜ਼ਿੰਦਗੀ ਬਸਰ ਵੀ ਕਰਨ, ਪਰ ਨਹੀਂ ਚਲੋ ਕਿਤੇ ਨਾ ਕਿਤੇ ਬੰਦਾ ਵੈਸੇ ਹੀ ਲਿਖਣ ਚਲਾ ਜਾਂਦਾ, ਪਰ ਇਹ ਵੀ ਨਹੀਂ ਹੁੰਦੀ ਆਪਣੇ ਤਾਂ, ਹੁਣ ਦਲਿਤ ਵਿਹੜੇ ਜਾਓਗੇ ਤੁਸੀਂ, ਹੁਣ ਅੱਧੇ ਦਲਿਤਾਂ ਲਈ ਤਾਂ ਮਤਲਬ ਸਵੇਰੇ ਲੈਟਰਿੰਗ ਜਾਣ ਦੀ ਜਗ੍ਹਾ ਨਹੀਂ ਹੈਗੀ, ਤੁਹਾਨੂੰ ਵੀ ਉਸ ਤਰ੍ਹਾਂ ਜਾਣਾ ਪਏਗਾ, ਇਹ ਏਡਾ ਇਹ ਜੋਖਮ ਹੈ ਕਿੱਦਾਂ ਆਪਣਾ ਜਿਹੜਾ ਇੱਕ ਨਿੱਜੀ ਜ਼ਿੰਦਗੀ ਦਾ ਧਾਰਾ ਜਿਹੜਾ ਬਣ ਜਾਂਦਾ ਨਾ, ਉਹ ਜ਼ਿੰਦਗੀ ਸਾਨੂੰ ਉਹ ਮੁਸ਼ਕਿਲ ਜ਼ਿੰਦਗੀ ਜਾਣ ਦਿੰਦੀ, ਦੂਜਾ ਮੈਂ ਲੋਕਾਂ ਦੀਆਂ ਮੁਸ਼ਕਿਲਾਂ ਦੇ ਵਿੱਚ ਫਿਰ ਸਾਨੂੰ ਨਾਲ ਖੜਨਾ ਪਏਗਾ, ਲੋਕਾਂ ਦੀਆਂ ਮੁਸ਼ਕਿਲਾਂ ਲੋਕਾਂ ਦਾ ਕੁਛ ਸੰਘਰਸ਼ ਖੜਾ ਹੋ ਗਿਆ ਉਹਦੇ ਲਈ ਬਿਆਨ ਵੀ ਦੇਣਾ ਪਊਗਾ, ਮੈਂ ਉਸ ਉਹਨੇ ਹੜਤਾਲ 'ਤੇ ਜਾ ਕੇ ਵੀ ਸਾਨੂੰ ਬੋਲਣਾ ਪਊਗਾ, ਇਹ ਜ਼ਿੰਮੇਵਾਰੀ ਵੀ ਸਾਹਿਤਕਾਰ ਨਹੀਂ ਚੱਕਣਾ ਚਾਹੁੰਦੇ, ਉਹ ਕਹਿੰਦੇ ਵੀ ਅਸੀਂ ਕੀ ਲੈਣਾ ਗਾ, ਕਿਉਂਕਿ ਜੇ ਇਹ ਜ਼ਿੰਮੇਵਾਰੀਆਂ ਚੱਕਣਗੇ ਤਾਂ ਇੱਕ ਜੋਖਮ ਸਰਕਾਰ ਦਾ ਡੰਡਾ ਲੱਗਦਾ ਕਿਸਾਨਾਂ ਮੈਂ, ਉਹ ਵੀ ਜੋਖਮ ਹੈ, ਉਹ ਤੁਹਾਡਾ ਪੂਰੇ ਦਾ ਪੂਰਾ ਕੈਰੀਅਰ ਤਬਾਹ ਕਰ ਸਕਦਾ, ਹੋ ਸਕਦਾ ਤੁਹਾਡੀ ਕਵਿਤਾ ਕਹਾਣੀ ਨਾਵਲ ਛਪੀ ਨਾ, ਕਿਉਂਕਿ ਪ੍ਰਕਾਸ਼ਕ ਵੀ ਤਾਂ ਉਹ ਨਾ ਛਪਣੀਆਂ ਦੇਣ ਤੁਹਾਨੂੰ। ਤੀਜਾ ਜੋਖਮ ਮਤਲਬ ਇਹਦੀ ਸ਼ੋਹਰਤ ਨਹੀਂ ਮਿਲਣੀ, ਸ਼ੋਹਰਤ ਮਤਲਬ ਕਿ ਪੜ੍ਹੇ ਲਿਖੇ ਆਪ ਕਹਿੰਦੇ, ਐਦਾਂ ਨਹੀਂ ਹੈਗਾ ਸ਼ੋਹਰਤ ਸਿਰਫ ਮਤਲਬ ਆਮ ਲੋਕਾਂ 'ਚ ਮਿਲਦੀ ਹੈ, ਆਪਣੇ ਪੜ੍ਹੇ ਲਿਖੇ ਨਹੀਂ ਮਿਲਦੀ, ਆਮ ਲੋਕ ਜਿਹੜੇ ਗਰੀਬ ਲੋਕ ਨੇ ਉਹ ਵੀ ਸ਼ੋਹਰਤ ਦਿੰਦੇ ਨੇ, ਉਹ ਵੀ ਤੁਹਾਨੂੰ ਮਾਣ ਸਨਮਾਨ ਦਿੰਦੇ ਨੇ, ਪਰ ਉਹ ਮਾਣ ਸਨਮਾਨ ਉਹਨਾਂ ਨੂੰ ਚੰਗਾ ਲੱਗਦਾ, ਉਹਨਾਂ ਨੂੰ ਪੜ੍ਹੇ ਲਿਖੇ ਲੋਕਾਂ ਦਾ ਆਪ ਤੋਂ ਵੱਡਿਆਂ ਦਾ ਕੋਈ PhD ਬੰਦਾ ਆ ਕੇ ਕਹੇ ਵੀ ਹਾਂ ਯਾਰ ਬਹੁਤ ਬਹੁਤ ਵਧੀਆ ਕਹਾਣੀ ਲਿਖੀ ਆ, ਇਹ ਉਹਨਾਂ ਨੂੰ ਮਾਣ ਸਨਮਾਨ ਲੱਗਦਾ, ਇਹ ਵੀ ਇੱਕ ਜੋ ਉਹਨਾਂ ਨੂੰ ਗਲਤ ਨਾ ਲੱਗੇ, ਇਸ ਕਰਕੇ ਨਹੀਂ ਉਹ ਜਾ ਪਾਉਂਦੇ, ਮਤਲਬ ਇਹ ਤਾਂ ਜੀਵਨ ਦੇ ਸਾਹਿਤ ਦਾ ਰਿਸ਼ਤਾ, ਜਾਂ ਤਾਂ ਉਹ ਸਮਝਦੇ ਨਹੀਂ ਆ, ਜਾਂ ਉਹ ਸਮਝਣਾ ਚਾਹੁੰਦੇ ਨਹੀਂ ਆ, ਜਾਂ ਸਮਝਣਾ ਨਾ ਚਾਹੁਣ ਵਾਲਾ ਪੱਖਾ ਉਹ ਵੀ ਮੈਨੂੰ ਲੱਗਦਾ ਕਾਫੀ ਵੱਡੇ ਆਪਣੀ ਗਿਣਤੀ ਮੇਰੇ ਖਿਆਲ ਸਾਹਿਤਕਾਰਾਂ 'ਚ ਭਾਲੂਗਾ, ਉਹ ਨਾ ਸਮਝ ਕੇ ਵੀ ਨਹੀਂ ਸਮਝਦੇ, ਕਿਉਂਕਿ ਇਹਦੇ 'ਚ ਕਾਫੀ ਸਾਰੇ ਜੋਖਮ ਨੇ। ਇਹਨਾਂ ਦੇ ਚਲੋ ਇਹ ਤਾਂ ਹੁਣ ਆਪਾਂ ਜ਼ਿਆਦਾ ਡਿਟੇਲ 'ਤੇ ਕਰਾਂਗੇ, ਬਾਕੀ ਮੇਰੇ ਖਿਆਲ ਜੇ ਤਾਂ ਅੱਗੇ ਸਿਧਾਂਤ ਨੇ ਕਲਾਕਾਰਾਂ ਲਈ, ਕਲਾ ਲੋਕਾਂ ਲਈ ਇਹ ਚੱਲਦੀ ਰਹਿਣੀ ਗੱਲ, ਅਤੇ ਦੂਜਾ ਜਿਹੜੇ ਲੋਕ ਸਮਝਦੇ ਵੀ ਨੇ ਕਿ ਸਮਾਜ ਦੇ ਬਾਰੇ ਲਿਖਿਆ ਜਾਣਾ ਚਾਹੀਦਾ, ਸਮਾਜ ਨੂੰ ਸਮਝਿਆ ਜਾਣਾ ਚਾਹੀਦਾ, ਅਤੇ ਲੋਕਾਂ ਦੀ ਗੱਲ ਕਰਨੀ ਚਾਹੀਦੀ ਆ, ਉਹਨਾਂ ਨੂੰ ਵੀ ਮੇਰੇ ਖਿਆਲ 'ਚ ਜਿਹੜਾ ਰਿਸ਼ਤਾ ਹੈਗਾ ਜੀਵਨ ਅਤੇ ਸਾਹਿਤ ਦਾ, ਉਹ ਬਹੁਤ ਚੰਗੀ ਤਰ੍ਹਾਂ ਸਾਨੂੰ ਜਾਣਨਾ ਪੈਣਾ, ਉਹ ਇੰਨਾ ਸਿੱਧਾ ਸਿੱਧਾ ਮਸਲਾ ਨਹੀਂ ਹੈ ਕਿ ਤੁਸੀਂ ਲੋਕਾਂ ਨੂੰ 4 ਗੱਲਾਂ ਸੁਣੋ, ਉਹਨਾਂ ਦੀਆਂ ਘਟਨਾਵਾਂ ਨੂੰ ਲੈ ਕੇ ਆਪਣੀ ਕਲਪਨਾ ਸ਼ਕਤੀ ਵਰਤਦੇ ਹੋਏ ਤੁਸੀਂ ਇੱਦਾਂ ਇੰਨੀ ਬਹੁਤ ਜਲਦੀ ਲਿਖ ਲਓਗੇ, ਇਹ ਇੰਨਾ ਸਿੱਧਾ ਨਹੀਂ ਆ, ਇਹਦੇ ਲਈ ਸਾਨੂੰ ਬਾਕੀ ਪੁਰਾਣਾ ਸਾਹਿਤ, ਜੋਰਪ ਦਾ ਸਾਹਿਤ, ਰਸ਼ੀਆ ਦਾ ਸਾਹਿਤ, ਆਪਣੇ ਪੰਜਾਬੀ ਸਾਹਿਤ ਵੀ ਹੁਣ ਜੇ ਉਸ ਦਿਨ ਬੁੱਕ ਸਾਹਿਬ ਪਹਿਲਾਂ ਲੁਧਿਆਣੇ ਗੋਸ਼ਟੀ ਹੋਈ ਸੀ, ਫਰਜੰਦਲੀ ਦਾ ਇੱਕ ਨਾਵਲ ਸੀ, ਉਹ ਜਿਵੇਂ ਫਰਜੰਦਲੀ ਦਾ ਨਾਵਲ ਪੜ੍ਹੋ ਭੁੱਬਲ, ਉਹਦੇ ਪਤਾ ਲੱਗਦਾ ਵੀ ਨਾਵਲ ਕੀ ਲਿਖਿਆ, ਵੀ ਨਾਵਲ ਕਿਵੇਂ ਲਿਖਿਆ ਜਾਂਦਾ, ਆਪਣੇ ਕੀ ਆ ਮਤਲਬ ਜਿਵੇਂ ਬੰਦਾ ਜੀਵਨ ਬਾਰੇ ਵੀ ਲਿਖਦਾ, ਕਿਸਾਨੀ ਬਾਰੇ ਲਿਖਣ ਲੱਗ ਗਿਆ, ਮੜੀ ਦਾ ਦੀ ਬਾਰੇ ਐਗਜਾਮਪਲ ਲੈ ਲਓ, ਮੜੀ ਦਾ ਦੀ ਅਕਸਰ ਮੌਰ ਨਾਵਲ ਕਰਨੇ ਮਣੀ ਦਾ ਦੀਵਾ ਲਿਖਣ ਲੱਗੇ ਉਹਨਾਂ ਨੇ ਇੱਕ ਜਗੀਰਦਾਰ ਪਾਤਰ ਧਰਮ ਦੇ ਉਹਦੀ ਅਗਲੀ ਪੀੜ੍ਹੀ ਭੰਤਾ ਜਗੀਰਦਾਰ ਦੀ ਤੇ ਇੱਕ ਉਹਦਾ ਜਗੀਰਦਾਰ ਦਾ ਜਿਹੜਾ ਥੀਰੀ ਸਾਂਝੀ ਆਪਾਂ ਕਹਿ ਦਈਏ ਉਹ ਮੇਰੇ ਹੁਣ ਉਹ ਬੰਦਾ ਜਸੀਰ ਨਾਮ ਦਾ ਉਹ ਬੰਦਾ ਹੈ ਉਹਦੇ ਵਿੱਚ ਵੀ ਜਿਹੜਾ ਵੀ ਸਮਾਜ ਦੇ ਵਿੱਚ ਹੈ ਆ ਉਹਦਾ ਕੋਈ ਵਰਣਨ ਨਹੀਂ ਆ ਠੀਕ ਆ ਪਾਤਰ ਸਮਾਜ ਚ ਲੈ ਲੈਣੇ ਉਹ ਅਲੱਗ ਗੱਲ ਆ ਵੀ ਜਗੀਰਦਾਰ ਸੀਗਾ ਇੱਕ ਦਸੀਰ ਸ੍ਰੀ ਹੁੰਦਾ ਸੀਗਾ ਇੱਕ ਭੰਤਾ ਆਉਣ ਵਾਲੀ ਨਵੀਂ ਪੀੜ੍ਹੀ ਹੈਗੀ ਠੀਕ ਆ ਹਨਾ ਪਰ ਕੀ ਮੈਂ ਕਿ ਸਾਰੇ ਜਗੀਰਦਾਰ ਧਰਮ ਸਿੰਘ ਵਰਗੇ ਹੁੰਦੇ ਸੀਗੇ ਪਹਿਲੀ ਗੱਲ ਤਾਂ ਮੈਂ ਕਿ ਧਰਮ ਸਿੰਘ ਅਪਵਾਦ ਹੋ ਸਕਦਾ ਛੋਟ ਹੋ ਸਕਦਾ ਇਸ ਕਰਕੇ ਛੋਟ ਨੂੰ ਆਪਾਂ ਪ੍ਰਤੀਨਿਧ ਪਾਤਰ ਨਹੀਂ ਬਣਾਉਣਾ ਚਾਹੀਦਾ ਹਨਾ ਤੇ ਦੂਜੀ ਗੱਲ ਕੀ ਧਰਮ ਸਿੰਘ ਮੈਂ ਕੀ ਉਹ ਧਰਮ ਸਿੰਘ ਦੀ ਜਿਹੜੀ ਪੂਰੀ ਮੈਂ ਧਰਮ ਸਿੰਘ ਵਰਗਿਆਂ ਦੀ ਜਿਹੜੀ ਪੂਰੀ ਇੱਕ ਸ਼੍ਰੇਣੀ ਆ ਸਮਾਜ ਦੇ ਵਿੱਚ ਉਹ ਕੀ ਕਰ ਰਹੀ ਹੈ ਉਹ ਮਨੁੱਖਤਾ ਨੂੰ ਕੀ ਦੇ ਰਹੀ ਹੈ ਤੇ ਮਨੁੱਖਤਾ ਤੋਂ ਕੀ ਖੋ ਰਹੀ ਹੈ ਇਹਦਾ ਕੋਈ ਜ਼ਿਕਰ ਨਹੀਂ ਹੈ ਉਸ ਸਮਾਜ ਦੇ ਵਿੱਚ ਹਨਾ ਉਹ ਨਾਵਲ ਦੇ ਵਿੱਚ ਇੱਦਾਂ ਜਗਸੀਰ ਆ ਜਗਸੀਰ ਚ ਬਹੁਤ ਭਗਤੀ ਭਾਵ ਆ ਆਪਣੇ ਧਰਮ ਸਿੰਘ ਜਿਹੜਾ ਆਪਣਾ ਮਾਲਕ ਆ ਮਤਲਬ ਹੈਰਾਨੀ ਹੁੰਦੀ ਹੈ ਵੀ ਕੋਈ ਬੰਦਾ ਇੰਨਾ ਭਗਤੀ ਭਾਵ ਵਾਲਾ ਕਿਵੇਂ ਹੋ ਸਕਦਾ ਫਿਰ ਜਿਹੜਾ ਉਹ ਭਗਤੀ ਭਾਵ ਆ ਉਹਨੂੰ ਬਚਾਇਆ ਗਿਆ ਮਤਲਬ ਉਹਨੂੰ ਇੱਕ ਆਪਾਂ ਕਹਿੰਦੇ ਉਹਨੂੰ ਇੱਕ ਚੰਗੀ ਤਰ੍ਹਾਂ ਪੇਸ਼ ਕੀਤਾ ਗਿਆ ਮਤਲਬ ਹੋਣਾ ਤਾਂ ਇਹ ਚਾਹੀਦਾ ਸੀ ਭਗਤੀ ਭਾਵ ਤੋਂ ਬੰਦਾ ਨਫ਼ਰਤ ਕਰੇ ਵੀ ਯਾਰ ਇਹ ਜਿਹਾ ਭਗਤੀ ਭਾਵ ਨਹੀਂ ਚਾਹੀਦਾ ਉਹਨਾਂ ਲੋਕਾਂ ਵਰਗ ਜਿਹੜੇ ਤੁਹਾਨੂੰ ਲੁੱਟ ਰਹੇ ਨੇ ਠੀਕ ਆ ਉਹ ਬੰਦਾ ਚੰਗਾ ਹੋ ਸਕਦਾ ਉਹ ਬੰਦਾ ਉਹਦਾ ਮਤਲਬ ਵਿਰੋਧ ਨਾ ਕਰ ਸਕਦਾ ਆਪਾਂ ਨੀ ਕਹਿੰਦੇ ਵੀ ਹਰ ਬੰਦਾ ਇਸ ਪਾਰਟੀ ਬਣ ਜੇ ਹਨਾ ਹਰੇਕ ਬੰਦਾ ਵਿਦਰੋਹ ਕਰਦੇ ਵਿਦਰੋਹ ਨੀ ਕਰੂਗਾ ਬੰਦੇ ਅੰਦਰ ਨਫ਼ਰਤ ਹੁੰਦੀ ਆ ਉਤੋਂ ਭਗਤੀ ਭਾਵ ਦਿਖਾਉਂਦਾ ਵਾ ਪਰ ਇਹ ਚੀਜ਼ ਉਹ ਦਿਖਦੀ ਨਹੀਂ ਆ ਉਹ ਇੱਕ ਦਿਲੋਂ ਭਗਤੀ ਭਾਵ ਮੁੜਦਾ ਨਾਵਲ ਦੇ ਚੋਂ ਨਿਕਲਦਾ ਗਾ ਤੇ ਭੰਤਾ ਹੈ ਉਹਦੀ ਆਉਣ ਵਾਲੀ ਪੀੜ੍ਹੀ ਹੈਗੀ ਹੁਣ ਉਹ ਵੀ ਜਗੀਰਦਾਰ ਦੀ ਅਗਲੀ ਆ ਉਹ ਵੀ ਮਾਲਕ ਆ ਜ਼ਮੀਨ ਦਾ ਉਹਨੂੰ ਉਹਨੇ ਨਫ਼ਰਤ ਦਾ ਪਾਤਰ ਬਣਾਇਆ ਵਾ ਵੀ ਦੇਖੋ ਇਹ ਪੂਰੇ ਦਾ ਪੂਰਾ ਨਫ਼ਰਤ ਜੋਗਾ ਹੈ ਬਹੁਤ ਰੁੱਖਾ ਹੋਊਗਾ ਜਸੀਰ ਨਾਲ ਇਹ ਹੁਣ ਉਹਦੀ ਜ਼ਮੀਨ ਵੀ ਖੋਣੀ ਚਾਹੁੰਦਾ ਹੈਗਾ ਪਰ ਉਹ ਮਤਲਬ ਭੰਤਾ ਹੈ ਕੀ ਹੈਗਾ ਉਹ ਨਵੇਂ ਜਿਹੜੇ ਬਦਲਾਅ ਆਏ ਨੇ ਉਹ ਕਿਹੜੇ ਬਦਲਾਅ ਦੀ ਪ੍ਰਤੀਨਿਧਤਾ ਕਰਦਾ ਇਹ ਬਿਲਕੁਲ ਗੈਰ ਆਇਆ ਇਹ ਤਾਂ ਕੋਈ ਜ਼ਿਕਰ ਨਹੀਂ ਆਉਂਦਾ ਉਸ ਨਾਵਲ ਦੇ ਵਿੱਚ ਜਿਵੇਂ ਏਦਾਂ ਦਾ ਮਤਲਬ ਗੱਲਾਂ ਜਾਂਦੀਆਂ ਨੇ ਕਿਉਂਕਿ ਉਹ ਸਮਾਜ ਦੀ ਗਤੀ ਹੈਗੀ ਉਹਨੂੰ ਅਸੀਂ ਬਹੁਤ ਡੰਘਾਈ ਨਾਲ ਨੀ ਦੇਖਦੇ ਹਾਂ ਉਹ ਬਹੁਤ ਅਸੀਂ ਉੱਪਰੋਂ ਉੱਪਰੋਂ ਦੇਖ ਕੇ ਮਤਲਬ ਚਿਤਰਨ ਕਰ ਦਿੰਦੇ ਹਾਂ ਸਮਾਜ ਦੇ ਚਿਤਰਨ ਕਰ ਦਿੰਦੇ ਅਸੀਂ ਦੇਖਦਾ ਦੇਖਦਾ ਚਿਤਰਨ ਵੀ ਜਿਹੜਾ ਸਾਨੂੰ ਮਨ ਪਾਉਂਦਾ ਹੈਗਾ ਮੈਨੂੰ ਲੱਗਦਾ ਚੰਗਾ ਵੀ ਇੱਦਾਂ ਅਸੀਂ ਗੱਲਾਂ ਹੋਣੀ ਚਾਹੀਦੀਆਂ ਹੋਰ ਵੀ ਨਾਵਲ ਨੇ ਪੰਜਾਬੀ ਦੇ ਕਈ ਨਾਵਲ ਮੈਂ ਗੱਲ ਕੀਤੀ ਜਾ ਰਹੀ ਕਹਾਣੀਆਂ ਵੀ ਕੀਤੀ ਜਾ ਰਹੀ ਅੱਜ ਦੀਆਂ ਕਹਾਣੀਆਂ ਨੇ ਮੈਂ ਪਿੱਛੇ ਜੇ ਇੱਕ ਪੱਠ ਤੇ ਪਾਈ ਮੋਰ ਨੇ ਕਹਾਣੀ ਛੱਪੀ ਸੀ ਕਿਸੇ ਦੀ ਜਸਵੀਰ ਰਾਣਾ ਗਾ ਸਾਹਿਤਕਾਰ ਆ ਉਹਨੇ ਛੱਪੀ ਸੀ ਬਾਕੀ ਉਹ ਆਪਣੇ ਮਾਂ ਬਾਪ ਦੇ ਜਿਹੜੇ ਕੁਛ ਨਜਾਇਜ਼ ਰਿਸ਼ਤੇ ਨੇ ਉਹਨਾਂ ਦੀ ਗੱਲ ਕਰਦਾ ਪਰ ਉਹ ਚ ਇੰਨੇ ਘਟੀਆ ਤਰੀਕੇ ਨਾਲ ਗੱਲ ਕਰ ਰਿਹਾ ਹੈਗਾ ਠੀਕ ਹੈ ਇਹ ਗੱਲ ਕਰਨੀ ਕੋ ਮਤਲਬ ਆਪਾਂ ਕਹਿੰਦੇ ਕਿੰਨਾ ਹੌਸਲੇ ਵਾਲਾ ਬੰਦਾ ਹੈ ਕਿੰਨਾ ਬੰਦਾ ਮਤਲਬ ਆਪਣੀ ਗੱਲ ਬੰਦੇ ਨੇ ਕੱਢ ਕੇ ਜੀ ਬਾਹਰ ਰੱਖਤੀ ਲੋਕਾਂ ਸਾਹਮਣੇ ਹਨਾ ਪਰ ਮਤਲਬ ਇਹ ਸਾਰਾ ਕੁਛ ਹੁੰਦਾ ਕਿਉਂ ਆ ਮਤਲਬ ਇਹ ਕਿੰਨਾ ਘਨਾਉਣਾ ਗਾ ਇਹਦੇ ਪ੍ਰਤੀ ਕੋਈ ਨਫ਼ਰਤ ਦੀ ਭਾਵਨਾ ਪਾਠ ਕਰ ਪੜ੍ਹਨ ਦੇ ਮਨ ਚ ਪੈਦਾ ਹੋਵੇ ਬਹੁਤ ਬੰਦਾ ਉਤੋਂ ਪੜ੍ਹਦਾ ਉਹ ਗੱਲ ਉਹਦੇ ਬੰਦੇ ਦਿਮਾਗ ਚ ਮਤਲਬ ਵੱਜਦੀ ਨੀ ਹੁੰਦਾ ਕਿ ਇਹ ਸਾਰਾ ਕੁਛ ਕਿਉਂ ਹੁੰਦਾ ਇਹ ਕਿਹੜੇ ਹਾਲਾਤ ਨੇ ਜਿਹੜੇ ਮਨੁੱਖਾਂ ਨੂੰ ਏਦਾਂ ਰਹਿਣ ਦੀ ਮਜਬੂਰ ਕਰਦੇ ਨੇ ਉਹ ਮਨੁੱਖਾਂ ਨੂੰ ਏਦਾਂ ਦੇ ਬਣਾ ਦਿੰਦੇ ਨੇ ਇਹ ਜੀ ਕੋਈ ਗੱਲ ਨੀ ਆਉਂਦੀ ਪਰ ਸਿਰਫ ਚਿਤਰਨ ਕਰਨਾ ਉਹੀ ਜਿਹੜੀ ਆਪਾਂ ਗੱਲ ਸ਼ੁਰੂ ਕੀਤੀ ਸੀ ਵੀ ਸਮਾਜ ਦਾ ਸਿਰਫ ਚਿਤਰਨ ਕਰੀ ਜਾਣਾ ਵੀ ਸਾਹਿਤ ਨਹੀਂ ਤੁਸੀਂ ਆਪਣਾ ਨਿਰਣਾ ਬਣਾਓ ਤੇ ਤੁਸੀਂ ਆਪਣੀ ਤੁਸੀਂ ਕੀ ਸੋਚਦੇ ਹੋ ਦੱਸੋ ਤੇ ਤੁਸੀਂ ਪਾਠਕ ਨੂੰ ਜਿਹੜਾ ਚਿਤਰਨ ਕੀਤਾ ਉਹ ਚੰਗੀਆਂ ਬੁਰੀਆਂ ਚੀਜ਼ਾਂ ਦੱਸੋ ਜਿੱਥੇ ਨਹੀਂ ਦੱਸ ਪਾਉਂਦੇ ਤਾਂ ਉਹ ਸਾਹਿਤ ਨਹੀਂ ਇਹ ਥੋੜੀ ਗੱਲ ਆਪਾਂ ਅੱਗੇ ਜਿਹੜਾ ਅਗਲਾ ਹਿੱਸਾ ਉਹਦੇ ਚ ਵੀ ਕਰਾਂਗੇ ਜਿਹੜਾ ਦੂਜਾ ਹਿੱਸਾ ਵਿੱਚ ਇਹਨੂੰ ਸਮੇਟਦੇ ਆਪਾਂ ਦੂਜਾ ਹਿੱਸਾ ਵੀ ਜੀਵਨ ਦੇ ਵਿੱਚ ਸਾਹਿਤ ਦੀ ਮਹੱਤਤਾ ਕੀ ਹੈ ਪਹਿਲਾ ਹਿੱਸਾ ਮੈਂ ਪਾਠ ਕਰ ਲਈ ਅਸੀਂ ਪੜ੍ਹੀਏ ਕਿਉਂ ਆਮ ਜਿਹੜੇ ਲੋਕ ਉਹਨਾਂ ਲਈ ਸਾਹਿਤ ਦੀ ਕੀ ਮਹੱਤਤਾ ਕੀ ਆਪਣੇ ਜਿਵੇਂ ਮਨੁੱਖ ਨੂੰ ਸਿੱਖਿਅਤ ਕਰਨ ਲਈ ਕਹਿੰਦੇ ਦੋ ਤਰੀਕੇ ਨੇ ਇੱਕ ਤਾਂ ਵਿਗਿਆਨ ਦੀ ਪੜ੍ਹਾਈ ਤੇ ਦੂਜੀ ਸਾਹਿਤ ਦੀ ਪੜ੍ਹਾਈ ਵਿਗਿਆਨ ਦੀ ਪੜ੍ਹਾਈ ਜਿਵੇਂ ਵਿਗਿਆਨ ਜਿਹੜਾ ਕੁਦਰਤ ਦੇ ਜਿਹੜੇ ਹੱਥ ਨੇ ਸਾਡੇ ਸਾਹਮਣੇ ਜਿਹੜੇ ਸਾਨੂੰ ਪਤਾ ਨੀ ਲੱਗਦਾ ਵੀ ਇਹ ਸੂਰਜ ਕੌਣ ਆ ਕੀ ਆ ਇਹ ਕਿੰਨੇ ਚਮਕਦਾ ਬੱਦਲ ਕਿੱਥੋਂ ਆ ਜਾਂਦੇ ਨੇ ਮੀਂਹ ਕਿਵੇਂ ਪੈ ਜਾਂਦਾ ਹੋਰ ਭੂਚਾਲ ਕਿਵੇਂ ਆ ਜਾਂਦੇ ਨੇ ਏਦਾਂ ਦੀਆਂ ਸਾਰੀਆਂ ਇੰਨੀਆਂ ਕੁਦਰਤੀ ਘਟਨਾਵਾਂ ਦੇ ਆਸੇ ਪਾਸੇ ਹੁੰਦੀਆਂ ਨੇ ਸਮਾਜ ਨੂੰ ਸਮਝਣ ਵਾਸਤੇ ਵੀ ਸਮਾਜ ਦੇ ਵਿੱਚ ਕੁਛ ਘਟਨਾਵਾਂ ਆਉਂਦੀਆਂ ਨੇ ਕਿਵੇਂ ਹੋਗੀਆਂ ਨੇ ਇੱਕ ਤਾਂ ਇਹਨਾਂ ਘਟਨਾਵਾਂ ਨੂੰ ਸਮਝਾਉਣ ਲਈ ਮਨੁੱਖ ਨੂੰ ਸਿੱਖਿਅਤ ਕਰਨ ਲਈ ਤਾਂ ਵਿਗਿਆਨ ਜਿਹੜੀ ਆਪਣੇ ਕੋਲ ਦੂਜਾ ਜਿਹੜੀ ਹੈਗਾ ਸਾਹਿਤ ਬਿਲਕੁਲ ਏਦਾਂ ਨੀ ਹੈਗਾ ਵੀ ਆਪਾਂ ਕਹਿੰਦੇ ਵੀ ਵਿਗਿਆਨ ਤੇ ਸਾਹਿਤ ਆਪਾਂ ਕੋਈ ਮਤਲਬ ਇੱਕ ਚੀਜ਼ ਲੈ ਲਓ ਉਹਨਾਂ ਦਾ ਕੰਮ ਚੱਲ ਜੂਗਾ ਬਿਲਕੁਲ ਨਹੀਂ ਵਿਗਿਆਨ ਤੇ ਸਾਹਿਤ ਇੱਕ ਦੂਜੇ ਨੂੰ ਆਪਾਂ ਕਹਿੰਦੇ ਇੱਕ ਦੂਜੇ ਦੀ ਥਾਂ ਨਹੀਂ ਲੈ ਸਕਦੇ ਵਿਗਿਆਨ ਦੀ ਇੱਕ ਆਪਣੀ ਥਾਂ ਗਈ ਸਾਹਿਤ ਦੀ ਇੱਕ ਆਪਣੀ ਥਾਂ ਗਈ ਵਿਗਿਆਨ ਪੜ੍ਹਨ ਵਾਲਾ ਬੰਦਾ ਵੀ ਉਹ ਸਾਰਾ ਵਿਗਿਆਨ ਬਹੁਤ ਪੜ੍ਹਿਆ ਹੋਵੇ ਪਰ ਉਹਨੂੰ ਲੋਕਾਂ ਦੀ ਕੋਈ ਸਮਝਣਾ ਹੋਵੇ ਉਹਨੂੰ ਸਮਾਜ ਦੀ ਕੋਈ ਸਮਝਣਾ ਹੋਵੇ ਉਹਨੂੰ ਫਿਜ਼ਿਕਸ ਦੇ ਵੱਡੇ ਵੱਡੇ ਫਾਰਮੂਲੇ ਯਾਦ ਹੋਣ ਡਾਕਟਰੀ ਦੀਆਂ ਕਿਤਾਬਾਂ ਉਸ ਨੂੰ ਪੂਰੀ ਤਰ੍ਹਾਂ ਰੱਖੀਆਂ ਡਾਕਟਰੀ ਡਾਕਟਰੀ ਦੀਆਂ ਕਿਤਾਬਾਂ ਹੋ ਸਕਦੀਆਂ ਪੂਰੀਆਂ ਰੱਟੀਆਂ ਪਈਆਂ ਹੋਣ, ਮੈਂ ਤਾਂ ਉੱਥੇ ਡਾਕਟਰਾਂ ਨੇ ਮੈਂ ਦੇਖਿਆ ਗਿਆ, ਮਤਲਬ ਸਾਡੇ ਲੋਕ ਬਹੁਤ ਬਹੁਤ ਫੜੇ ਨੇ ਬਿਮਾਰੀਆਂ ਬਾਰੇ, ਉਹ ਫੱਟ ਮਰੀਜ਼ ਨੇ ਚਾਰ ਪੰਜ ਗੱਲਾਂ ਸੁਣ ਕੇ ਨਾ ਉਹ ਬਿਮਾਰੀ ਪਛਾਣਦੇ। ਇੱਕ ਦੋ ਡਾਕਟਰ ਤਾਂ ਮੈਂ ਇਹ ਵੀ ਦੇਖੇ ਨੇ, ਉਹ ਮਰੀਜ਼ ਨੂੰ ਨਾ ਉਹ ਜਦੋਂ ਅੰਦਰ ਵੜਦਾ ਉਹਦੀ ਉਹ ਦੇਖਣ ਲੱਗ ਜਾਂਦੇ ਨੇ, ਦੇਖਦੇ ਦੇਖਦੇ ਉਹਦੇ ਤੁਰੇ ਆਉਂਦੇ ਆਉਂਦੇ ਉਹ ਤਾਂ ਲੱਗਦਾ ਲੱਗਦੇ ਉਹਨੂੰ ਕੀ ਹੋ ਸਕਦਾ, ਤੇ ਦੋ ਚਾਰ ਸਵਾਲ ਪੁੱਛਦੇ ਨੇ ਬਿਮਾਰੀ ਲੱਭ ਲੈਂਦੇ। ਇੰਨੇ ਨਿਪੁੰਨ ਨੇ ਉਹ ਆਪਣੇ ਆਪਣੇ ਜਿਹੜਾ ਉਹਨਾਂ ਦਾ ਦਾਇਰਾ ਗਾ ਕੋਈ ਆਉਂਦਾ ਖੇਤਰ ਦਾ, ਪਰ ਜਦੋਂ ਸਮਾਜ ਦੇ ਬਾਰੇ ਕੋਈ ਵੀ ਗੱਲ ਆਉਂਦੀ ਆ ਉਹ ਬਿਲਕੁਲ ਇੱਕ ਅਨਪੜ੍ਹ ਬੰਦੇ ਤੋਂ ਵੀ ਗਏ ਗੁਜਰੇ ਨੇ, ਮੇਰੇ ਖਿਆਲ ਚ ਅਨਪੜ੍ਹ ਬੰਦਾ ਵੀ ਹੋ ਸਕਦਾ ਉਹਨਾਂ ਨੂੰ ਜ਼ਿਆਦਾ ਜਾਣਦਾ ਹੋਵੇ ਸਮਾਜ ਬਾਰੇ, ਇੰਨੀ ਬੁਰੀ ਹਾਲਤ ਆ। ਮੈਂ ਇਸ ਕਰਕੇ ਜੋ ਪੜ੍ਹੇ ਲਿਖਿਆ ਲਈ ਵੀ ਪੜ੍ਹੇ ਲਿਖਿਆ ਲਈ ਏਦਾਂ ਸੀਗਾ ਵੀ ਬੰਦਾ ਵਿਗਿਆਨ ਪੜ੍ਹ ਕੇ ਉਹਨੂੰ ਸਾਹਿਤ ਦੀ ਲੋੜ ਹੁੰਦੀ ਆ, ਉਹਨੂੰ ਵੀ ਸਾਹਿਤ ਦੀ ਲੋੜ ਹੈ, ਉਹਨੂੰ ਵੀ ਸਾਹਿਤ ਪੜ੍ਹਨਾ ਪੈਣਾ। ਦੂਜੇ ਪਾਸੇ ਬਾਕੀ ਸਾਹਿਤ ਜਿਹੜਾ ਉਹ ਜਿਵੇਂ ਲੋਕਾਂ ਨੂੰ ਇੱਕ ਜਿਹੜੀ ਬਾਕੀ ਜ਼ਿੰਦਗੀ ਦਿਖਾਉਂਦਾ ਹੈਗਾ ਦੁਬਾਰਾ, ਜਿਵੇਂ ਉਹ ਤੁਹਾਨੂੰ ਗੱਲ ਸ਼ੁਰੂ ਕੀਤੀ ਨਾ ਮੁੜ ਪੇਸ਼ਕਾਰੀ ਕਰਦਾ ਹੈਗਾ, ਮੁੜ ਪੇਸ਼ਕਾਰੀ ਕਰਦੇ ਹੋਏ ਉਹ ਲੋਕਾਂ ਨੂੰ ਦੱਸਦਾ ਹੈਗਾ ਤੁਸੀਂ ਕਿਹੜੀਆਂ ਗੱਲਾਂ ਨੂੰ ਬਾਕੀ ਨਫ਼ਰਤ ਕਰਨੀ, ਕਿਹੜੀਆਂ ਗੱਲਾਂ ਨੂੰ ਚੰਗਾ ਸਮਝਣਾ, ਕਿਹੜੀਆਂ ਗੱਲਾਂ ਨੂੰ ਬੁਰਾ ਸਮਝਣਾ। ਹੁਣ ਜਿਵੇਂ ਆਪਣੇ ਲੋਕ ਨੇ ਉਹਨਾਂ ਦੀ ਜ਼ਿੰਦਗੀ ਮਜ਼ਦੂਰ ਨੇ, ਉਹ 12 ਘੰਟੇ ਕੰਮ ਕਰਦੇ ਨੇ, ਉਹ ਸਵੇਰੇ 8 ਵਜੇ ਜਾਂਦੇ ਨੇ ਸ਼ਾਮ ਨੂੰ 8 ਵਜੇ ਜਾਂਦੇ ਨੇ, ਆ ਕੇ ਉਹ ਖਾਣਾ ਬਣਾਉਂਦੇ ਨੇ 10 ਵਜੇ ਦਾ ਖਾਣਾ ਉਹਨਾਂ ਦਾ ਬਣਦਾ, 10:30 ਵਜੇ ਸੌ ਜਾਂਦੇ ਨੇ, ਸਵੇਰੇ ਉਹ 5-6 ਵਜੇ ਫਿਰ ਉੱਠਦੇ ਨੇ ਤੇ ਉੱਠ ਕੇ ਖਾਣਾ ਬਣਾਉਂਦੇ ਨੇ, ਕਿਉਂਕਿ ਉਹਨਾਂ ਕੋਲ ਗੱਜਲ ਤਾਂ ਹੈ ਨਹੀਂ ਆ ਕਿ ਉਹਨਾਂ ਦਾ ਆਪਣਾ ਖਾਣਾ ਬਣਾ ਕੇ ਉਹਨਾਂ ਨੇ ਰੱਖ ਲਿਆ ਸਵੇਰੇ ਤੱਕ ਖਾ ਜਾਣਗੇ, ਉਹਨਾਂ ਨੇ ਤਾਂ ਉਸੇ ਟਾਈਮ ਬਣਾਉਣਾ ਨਹੀਂ ਤਾਂ ਉਹਨਾਂ ਨੂੰ ਖਰਾਬ ਹੋ ਜਾਣਾ, ਉਹ ਖਾਣਾ ਬਣਾ ਕੇ 7:30 ਵਜੇ ਨੂੰ ਫਿਰ ਉਹ ਚਾਲੇ ਪਾ ਦਿੰਦੇ ਨੇ ਫੈਕਟਰੀਆਂ 'ਚ, ਆਹੀ ਉਹਨਾਂ ਦੀ ਜ਼ਿੰਦਗੀ ਆ, ਫੈਕਟਰੀ ਤੋਂ ਕਮਰਾ, ਕਮਰੇ ਤੋਂ ਫੈਕਟਰੀ। ਆਪਣੇ ਪਿੰਡਾਂ ਦੇ ਵਿੱਚ ਵੀ ਬਾਕੀ ਜਿਹੜੇ ਖੇਤ ਮਜ਼ਦੂਰ ਨੇ ਉਹਨਾਂ ਦੀ ਜ਼ਿੰਦਗੀ ਲਗਭਗ ਇਹੋ ਜਿਹੀ ਹੈ, ਜ਼ਿਆਦਾ ਲੇਬਰ ਚੌਕ ਤੇ ਖੜਨਾ ਜਾਂ ਖੇਤਾਂ 'ਚ ਕੰਮ ਕਰਨਾ। ਜਿਹੜੇ ਕਿਸਾਨ ਨੇ ਉਹਨਾਂ ਜ਼ਿੰਦਗੀ ਵੀ ਇਹੀ ਆ, ਖੇਤਾਂ 'ਚ ਕੰਮ ਕਰਨਾ, ਹੁਣ ਥੋੜੀ ਜ਼ਿੰਦਗੀ ਕਿਸਾਨ ਦੀ ਸੌਖੀ ਹੋ ਗਈ ਆ, ਮਸ਼ੀਨਰੀ ਆ ਗਈ ਆ ਤਾਂ ਵਿਹਲੇ ਬੈਠੇ ਨੇ, ਤਾਂ ਉਹ ਇਸ ਜ਼ਿੰਦਗੀ ਸੰਤੁਸ਼ਟ ਨੇ, ਉਹ ਬਿਲਕੁਲ ਉਹਨਾਂ ਨੂੰ ਲੱਗਦਾ ਵੀ ਕੁਛ ਨਹੀਂ ਹੋ ਰਿਹਾ, ਬਸ ਠੀਕ ਠਾਕ ਚੱਲੀ ਜਾਂਦੀ ਆ ਵਧੀਆ। ਇਹ ਸੰਤੁਸ਼ਟੀ ਨੂੰ ਤੋੜਨਾ ਇਹ ਬਹੁਤ ਜ਼ਰੂਰੀ ਆ, ਸੰਤੁਸ਼ਟੀ ਪਰ ਟੁੱਟੂ ਕਿਵੇਂ, ਇਹ ਹੁਣ ਆਪਾਂ ਕੋਈ ਵਿਗਿਆਨ ਦੇ ਫਾਰਮੂਲੇ ਸਮਝਾ ਕੇ ਤਾਂ ਕਿਸੇ ਨੂੰ ਤੋੜ ਨਹੀਂ ਸਕਦੇ, ਆਪਾਂ ਕੋਈ ਵਿਗਿਆਨ ਵੀ ਦੇਖ ਸਕਦੇ ਹਾਂ ਸੰਤੁਸ਼ਟੀ ਜਿਹੜੇ ਮਨੁੱਖੀ ਸਮਾਜ ਲਈ ਤੇ ਮਨੁੱਖੀ ਸਿਹਤ ਲਈ ਇਹ ਮਾੜੀ ਗੱਲ ਆ, ਇਸ ਕਰਕੇ ਇਸ ਨੂੰ ਤੋੜਿਆ ਜਾਵੇ, ਇਹ ਤਾਂ ਹੋ ਗਿਆ ਵਿਗਿਆਨਿਕ ਦਾ ਫਾਰਮੂਲਾ ਸਿੱਧਾ। ਪਰ ਲੋਕ ਤਾਂ ਇੰਨੀ ਗੱਲ ਸਮਝਦੇ ਨਹੀਂ ਨਾ, ਲੋਕਾਂ ਨੂੰ ਤਾਂ ਸਾਨੂੰ ਸਾਹਮਣੇ ਗੱਲਾਂ ਦੱਸਣੀਆਂ ਪੈਣਗੀਆਂ, ਹੁਣ ਇਹ ਗੱਲਾਂ ਦੱਸਣ ਲਈ ਮਤਲਬ ਸਾਹਿਤ ਦੀ ਲੋੜ ਪੈਂਦੀ ਹੈ, ਸਾਹਿਤ ਇੱਥੇ ਸਾਹਿਤ ਦੀ ਭੂਮਿਕਾ ਆਉਂਦੀ ਹੈ, ਜਿਹੜੀ ਵਿਗਿਆਨ ਆਪਣੀ ਭੂਮਿਕਾ ਉਹ ਅਦਾ ਨਹੀਂ ਕਰ ਸਕਦਾ ਉਸ ਮਾਮਲੇ 'ਚ। ਵਿਗਿਆਨ ਦੇ ਵਿੱਚ ਇਹ ਇੰਨੀ ਮਤਲਬ ਵਿਸ਼ਾਲਤਾ ਨਹੀਂ ਹੈ ਕਿ ਉਹ ਪੂਰੇ ਸਮਾਜ ਦੀ ਲੁਕਾਈ ਨੂੰ ਆਪਣੇ ਮਤਲਬ ਆਪਣੇ ਦਾਇਰੇ 'ਚ ਲੈ ਸਕੇ, ਆਪਣੀ ਬਲਗਣ 'ਚ ਲੈ ਸਕੇ, ਵਿਗਿਆਨ ਦੀ ਪਹੁੰਚ ਉਹਨੀ ਨਹੀਂ ਹੈ, ਪਰ ਸਾਹਿਤ ਦੀ ਪਹੁੰਚ ਹੈ, ਸਾਹਿਤ ਬਹੁਤ ਦੂਰ ਜਾ ਸਕਦਾ, ਬਹੁਤ ਦੂਰ ਤੱਕ ਮਾਰ ਕਰ ਸਕਦਾ ਸਾਹਿਤ। ਇਸ ਕਰਕੇ ਮਤਲਬ ਸਾਹਿਤ ਦੀ ਪਾਠਕਾਂ ਲਈ ਵੀ ਕਿੰਨੀ ਮਹੱਤਤਾ ਗਈ, ਮਤਲਬ ਜੇ ਪਾਠਕਾਂ ਨੇ ਸਿੱਖਿਆ ਦੇਣਾ, ਮਤਲਬ ਉਹਨਾਂ ਨੇ ਸਮਾਜ ਪ੍ਰਤੀ ਕੋਈ ਆਪਣਾ ਨਜ਼ਰੀਆ ਅਪਣਾਉਣਾ ਗਾ ਤਾਂ ਉਹਦੀ ਬਹੁਤ ਜ਼ਰੂਰਤ ਹੈ ਸਾਹਿਤ ਦੀ ਪਾਠਕਾਂ ਦੀ। ਪਾਠਕਾਂ ਦੇ ਵਿੱਚ ਵੀ ਹਾਂ, ਪਾਠਕ ਤਾਂ ਕਈ ਤਰ੍ਹਾਂ ਦੇ ਡਹਿਰੇ ਆਉਂਦੇ ਨੇ, ਹੁਣ ਕਈ ਪੜ੍ਹੇ ਲਿਖੇ ਨੇ ਉਹਨਾਂ ਦੀ ਆਪਣੀ ਜ਼ਰੂਰਤ ਆ, ਜਿਹੜੇ ਘੱਟ ਪੜ੍ਹੇ ਲਿਖੇ ਲੋਕ ਨੇ ਆਮ ਲੋਕ ਨੇ ਉਹਨਾਂ ਦੀ ਇੱਕ ਆਪਣੀ ਜ਼ਰੂਰਤ ਆ। ਪਹਿਲਾਂ ਆਪਾਂ ਦੇਖਦੇ ਪੜ੍ਹੇ ਲਿਖੇ ਲੋਕਾਂ ਲਈ ਸਾਹਿਤ ਦੀ ਕਮੀ, ਕੁਛ ਤਾਂ ਜਿਹੜੇ ਕਾਰਕੁਨ ਨੇ ਹੁਣ ਜਿਵੇਂ ਆਪਣੇ ਉਹ ਰਾਜਨੀਤਿਕ ਕਾਰਕੁਨ ਨੇ, ਲੋਕਾਂ ਦੇ ਕੰਮ ਕਰਦੇ ਨੇ, ਲੋਕਾਂ ਦੀ ਅਗਵਾਈ ਕਰਨ ਦੇ ਯੋਗ ਨੇ, ਸਿਧਾਂਤ ਪੜ੍ਹਦੇ ਨੇ, ਉਹ ਸਮਝਦੇ ਨੇ, ਅੱਜ ਦੇ ਸਮਾਜ ਨੂੰ ਸਮਝਦੇ ਨੇ, ਸਮਾਜ ਨੂੰ ਲਾਗ ਉਹਨਾਂ ਨੂੰ ਮੋਟੇ ਮੋਟੇ ਫਾਰਮੂਲੇ ਨੇ ਵੀ ਹਾਂ ਅਮੀਰੀ ਗਰੀਬੀ ਆਹ ਫਲਾਣਾ ਪ੍ਰਬੰਧ ਆ, ਫਲਾਣਾ ਪ੍ਰਬੰਧ ਆ, ਫਲਾਣਾ ਪ੍ਰਬੰਧ, ਇਹਦੇ ਵਿੱਚ ਆਹ ਜਮਾਤ, ਇਹਦੇ ਵਿੱਚ ਆਹ ਜਮਾਤ, ਇਹਦੇ ਵਿੱਚ ਆਹ ਜਮਾਤ, ਇਹ ਤਾਂ ਗੱਲਾਂ ਹੋ ਗਈਆਂ ਮੋਟੀਆਂ ਮੋਟੀਆਂ, ਪਰ ਇਹ ਜਮਾਤਾਂ ਸਮਾਜ ਦੇ ਵਿੱਚ ਕਿਵੇਂ ਵਿਚਰਦੀਆਂ ਨੇ, ਮੈਂ ਸਮਾਜ ਦੇ ਵਿੱਚ ਇਹਨਾਂ ਦੇ ਪ੍ਰਗਟਾਵੇ ਕੀ ਹੁੰਦੇ ਨੇ, ਉਹ ਨਿੱਤ ਰੋਜ਼ ਇੱਕ ਦੂਜੇ ਨਾਲ ਕਿਸ ਤਰੀਕੇ ਨਾਲ ਵਿਚਰਦੇ ਨੇ, ਇਹ ਸਾਰੀਆਂ ਗੱਲਾਂ ਸਾਨੂੰ ਕਿੱਥੋਂ ਪਤਾ ਲੱਗਣਗੀਆਂ, ਕੁਛ ਤਾਂ ਅਸੀਂ ਨਿੱਜੀ ਤੌਰ ਤੇ ਆਪਣੇ ਤਜਰਬੇ ਹੋ ਜਾਂਦੇ ਨੇ ਤੇ ਬਾਕੀ ਦੀਆਂ ਬਹੁਤ ਸਾਰੀਆਂ ਗੱਲਾਂ ਸਾਨੂੰ ਸਾਹਿਤ ਦੇ ਵਿੱਚੋਂ ਹੀ ਮਿਲਣਗੀਆਂ। ਅਸੀਂ ਜੇ ਸਾਹਿਤ ਨਹੀਂ ਪੜ੍ਹਾਂਗੇ ਤਾਂ ਅਸੀਂ ਲੋਕਾਂ ਨੂੰ ਜਾ ਕੇ ਇੱਕ ਵਿਗਿਆਨ ਦੇ ਇਹਦੇ ਲੈਕਚਰ ਝਾੜਨੇ ਸ਼ੁਰੂ ਕਰਾਂਗੇ, ਅਸੀਂ ਤੋਂ ਕੁਛ ਨਹੀਂ ਕਰਾਂਗੇ, ਪਰ ਲੋਕਾਂ ਨੂੰ ਸਮਝ ਨਹੀਂ ਪਾਵਾਂਗੇ, ਲੋਕਾਂ ਦੇ ਇਹਦੇ ਮਨੋਵਿਗਿਆਨ ਨੂੰ ਨਹੀਂ ਸਮਝ ਪਾਵਾਂਗੇ, ਲੋਕਾਂ ਦੀਆਂ ਬਰੀਕੀਆਂ ਨਹੀਂ ਸਮਝ ਪਾਵਾਂਗੇ, ਕਿਉਂਕਿ ਲੋਕ ਕਿਵੇਂ ਕਿਹੜੀ ਗੱਲ ਕਿਵੇਂ ਕਹਿੰਦੇ ਨੇ ਇਹ ਗੱਲਾਂ ਸਮਝ ਨਹੀਂ ਪਾਵਾਂਗੇ ਲੋਕਾਂ ਦੇ, ਕਿਉਂਕਿ ਹੁਣ ਜੋ ਮਜ਼ਦੂਰ ਨੇ ਉਹ ਬਹੁਤ ਢੰਗ ਨਾਲ ਗੱਲ ਕਰਦੇ ਨੇ, ਉਹ ਤੁਹਾਨੂੰ ਪਤਾ ਵੀ ਨਹੀਂ ਲੱਗਣ ਦੇਣਗੇ ਵੀ ਕੀ ਗੱਲ ਕਹਿ ਰਹੇ ਉਹ, ਫਿਰ ਜੇ ਤੁਸੀਂ ਮਨੁੱਖਾਂ ਨੂੰ ਪੜ੍ਹਨਾ ਨਹੀਂ ਜਾਣਦੇ ਤਾਂ ਤੁਹਾਨੂੰ ਪਤਾ ਨਹੀਂ ਲੱਗੂਗਾ ਵੀ ਇਹ ਮੇਰੇ ਤੋਂ ਨਾਰਾਜ਼ ਹੈ, ਪਰ ਜੇ ਤੁਸੀਂ ਮਨੁੱਖਾਂ ਨੂੰ ਪੜ੍ਹਨਾ ਜਾਣਦੇ ਹੋ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਇਹ ਤਾਂ ਇਹ ਨਾਰਾਜ਼ ਹੈ, ਮੇਰੇ ਨੇ ਕਿਸੇ ਕੋਲੋਂ ਨਾਰਾਜ਼ ਹੋ ਗਿਆ ਇਹ ਚੀਜ਼ ਤੇ ਗੱਲ ਕਰਨੀ ਚਾਹੀਦੀ ਹੈ। ਇਹ ਵੀ ਆਮ ਲੋਕ ਨੇ, ਆਮ ਲੋਕਾਂ ਦੇ ਵਿੱਚ ਤੁਸੀਂ ਵਿਚਰੋਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਜਿਹੜੀਆਂ ਤੁਸੀਂ ਨਹੀਂ ਸਮਝ ਪਾਓਗੇ, ਉਹ ਸਮਝਣ ਲਈ ਜ਼ਰੂਰੀ ਹੈ ਸਾਹਿਤ ਦਾ ਅਧਿਐਨ ਕਰਨਾ। ਮੈਂ ਇਸੇ ਕਰਕੇ ਸਾਹਿਤ ਦਾ ਅਧਿਐਨ ਕਰਨਾ ਦੋਨੇ ਪੱਖੀ, ਆਪਣਾ ਜਿਹੜਾ ਮਤਲਬ ਸਥਾਨਕ ਬੋਲੀ 'ਚ ਲਿਖਿਆ ਗਿਆ ਉਹ ਵੀ ਬਹੁਤ ਜ਼ਰੂਰੀ ਆ, ਤੇ ਜਿਹੜਾ ਇੱਕ ਪੂਰੀ ਮਾਨਵਤਾ ਲਈ ਲਿਖਿਆ ਗਿਆ ਉਸ ਜਿਹੜੀਆਂ ਕਿਤਾਬਾਂ ਨੇ ਕੁਛ ਸਾਹਿਤ ਹੈ ਉਹ ਪੂਰੀ ਮਾਨਵਤਾ ਲਈ ਆਪਾਂ ਕਹਿੰਦੇ ਹਾਂ ਵਿਰਾਸਤ ਬਣ ਜਾਂਦਾ, ਉਹ ਕਿਸੇ ਦੇਸ਼ ਦਾ ਨਹੀਂ ਜਾਂਦਾ, ਦੋਨੇ ਹੀ ਪੜ੍ਹਨੇ ਚਾਹੀਦੇ ਸਾਨੂੰ। ਜਿਵੇਂ ਆਪਣਾ ਇੱਕ ਆਮ ਚੱਲਦਾ ਗਾ ਵੀ ਤੁਸੀਂ ਦੋ ਚਾਰ ਰੂਸੀ ਕਿਤਾਬਾਂ ਪੜ੍ਹ ਲਈਆਂ, ਇੱਕ ਅੱਧਾ ਫਰਾਂਸੀ ਨਾਵਲ ਪੜ੍ਹ ਲਿਆ, ਫਿਰ ਸਾਨੂੰ ਜਿਹੜੇ ਪੰਜਾਬੀ ਨਾਵਲ ਨੇ ਉਹ ਅਜੀਬ ਲੱਗਣ ਲੱਗ ਜਾਂਦੇ ਨੇ। ਇਹ ਹੋ ਸਕਦਾ ਪੰਜਾਬੀ ਨਾਵਲ ਕੁਛ ਅਜੀਬ ਲੱਗਦੇ ਹੋਣ, ਉਹ ਸਕਦਾ ਕੋਈ ਸੱਤਰ ਪੱਧਰ ਉਸ ਦਾ ਨੀਵਾਂ ਹੋਵੇ ਉਹਨਾਂ ਨਾਲ, ਇਹ ਅਲੱਗ ਗੱਲ ਆ। ਪਰ ਫਿਰ ਵੀ ਸਾਨੂੰ ਇਹ ਪੜ੍ਹਨੇ ਹੀ ਪੈਣਗੇ। ਪਹਿਲੀ ਗੱਲ ਤਾਂ ਸਾਨੂੰ ਉਹ ਬੋਲੀ ਦੇਣਗੇ ਜਿਹੜੇ ਲੋਕ ਸਾਡੇ ਬੋਲਦੇ ਨੇ, ਹੈ ਨਾ। ਦੂਜੀ ਗੱਲ, ਜੇ ਅਸੀਂ ਕੱਲ੍ਹ ਕੁਛ ਲਿਖਣਾ ਉਹਦੇ ਲਈ ਅਸੀਂ ਤਾਂ ਹੀ ਤਿਆਰ ਹੋਵਾਂਗੇ, ਸਾਨੂੰ ਆਪਣੇ ਲੋਕਾਂ ਦਾ ਪਤਾ ਹੋਊਗਾ, ਸੁਭਾਅ ਦਾ ਪਤਾ ਹੋਊਗਾ, ਉਹ ਕਿਸ ਤਰ੍ਹਾਂ ਗੱਲਾਂ ਕਰਨ ਦਾ ਪਤਾ ਹੋਊਗਾ। ਇਸ ਕਰਕੇ ਸਾਡੇ ਰਾਜਨੀਤਿਕ ਕਾਰਕੁਨ ਵੀ ਇਹ ਨਾ ਸਮਝਣ ਵੀ ਅਸੀਂ ਸਿਧਾਂਤ ਪੜ੍ਹ ਲਿਆ ਤੇ ਸਾਹਿਤ ਦੀ ਕੋਈ ਲੋੜ ਨਹੀਂ ਆ। ਮਤਲਬ ਬਿਨਾਂ ਸਿਧਾਂਤ ਬਿਨਾਂ ਸਾਹਿਤ ਪੜ੍ਹੇ ਸਿਧਾਂਤ ਪੜ੍ਹਨਾ ਉਹ ਬੰਦੇ ਨੂੰ ਮਸ਼ੀਨੀ ਬਣਾ ਦਿੰਦਾ। ਉਹ ਬੰਦਾ ਇੱਕ ਮਤਲਬ ਜਿਵੇਂ ਉਹ ਫੌਜ ਚੱਲਦੀ ਆ, ਫੌਜ ਚੱਲਦੀ ਆ ਪੈਰ ਨੂੰ ਪੈਰ ਮਿਲਾ ਕੇ ਚੱਲਣ ਵਾਲੇ, ਮਤਲਬ ਉਹ ਜਿਹੇ ਬਣ ਜਾਂਦੇ ਆ। ਉਹ ਤੋਂ ਫਿਰ ਪੈਰ ਤੋਂ ਥੋੜਾ ਜਿਹਾ ਪਾਸੇ ਕੋਈ ਹੁੰਦਾ, ਅਸੀਂ ਨਾਲ ਦੀਆਂ ਤਿਰ ਮਿਲਾ ਜਾਂਦੇ ਹਾਂ, ਅਸੀਂ ਇੱਕਦਮ ਗੁੱਸੇ 'ਚ ਆ ਜਾਂਦੇ ਵੀ ਇਹ ਕਿਹੋ ਜਿਹਾ ਬੰਦਾ ਜਿਹੜਾ ਤੁਹਾਨੂੰ ਅਨੁਸ਼ਾਸਨ ਨਹੀਂ ਦਿੰਦਾ, ਇਹਦਾ ਪੈਰ ਪਾਸੇ ਕੱਢ ਕੇ ਤੁਰਨ ਲੱਗ ਗਿਆ। ਮਤਲਬ ਲੋਕ ਇੰਨੇ ਅਨੁਸ਼ਾਸਨ ਨਹੀਂ ਹੁੰਦੇ, ਉਹ ਪੈਰ ਨੂੰ ਪੈਰ ਨੂੰ ਲਾ ਕੇ ਤੁਰਨਾ ਬਹੁਤ ਦੇਰ ਸਿੱਖਦੇ ਨੇ। ਉਨੀ ਦੇਰ ਤੱਕ ਸਾਨੂੰ ਉਹਨਾਂ ਨੂੰ ਸਮਝਣਾ ਪੈਣਾ, ਉਹਦੇ ਨਾਲ ਚੱਲਣਾ ਹੀ ਪੈਣਾ। ਇਹ ਚੀਜ਼ਾਂ ਸਾਰੀਆਂ ਸਾਨੂੰ ਸਾਹਿਤ 'ਚ ਪਤਾ ਲੱਗਣੀਆਂ ਨੇ, ਜੇ ਸਾਹਿਤ ਨਹੀਂ ਪੜ੍ਹਾਂਗੇ ਤਾਂ ਅਸੀਂ ਨਹੀਂ ਸਮਝਾਂਗੇ ਇਹਨਾਂ ਗੱਲਾਂ। ਦੂਜਾ ਜਿਹੜਾ ਆਮ ਪਾਠਕ ਲਈ ਕੀ ਮਹੱਤਤਾ ਹੈ ਸਾਹਿਤ ਦੀ, ਜਿਹੜੇ ਜਿਹੜਾ ਬਹੁਤ ਜਿਹੜਾ ਵੱਡਾ ਦਾਇਰਾ ਹੈ ਆਪਣੇ ਲੋਕਾਂ ਦਾ, ਹੈ ਨਾ। ਉਹਦੇ 'ਚ ਵੀ ਬਾਕੀ ਪੜ੍ਹੇ ਲਿਖੇ ਵੀ ਆਉਂਦੇ ਨੇ, ਜਿਵੇਂ ਕਹਿੰਦੇ ਨਾਲ ਡਾਕਟਰ ਵੀ ਆਉਂਦੇ ਨੇ ਸਾਡੇ, ਇੰਜੀਨੀਅਰ ਵੀ ਆਉਂਦੇ ਨੇ, ਹੈ ਨਾ। ਉਹਨਾਂ ਲਈ ਸਭ ਤੋਂ ਪਹਿਲਾਂ ਤਾਂ ਜਦੋਂ ਵਿਗਿਆਨ ਦੇ ਵਿਦਿਆਰਥੀ ਹੁੰਦੇ ਹੋਏ ਵੀ ਵਿਗਿਆਨ ਵੀ ਨਹੀਂ ਆ, ਉਹ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਗੈਰ ਵਿਗਿਆਨਕ ਹੁੰਦੇ ਨੇ, ਹੈ ਨਾ। ਉਹ ਸਾਰਾ ਕੁਛ ਮੰਨਦੇ ਨੇ, ਉਹਨਾਂ ਨੇ ਕਦੇ ਕਿਸੇ ਤਰਕਸ਼ੀਲਾਂ ਦੀ ਕਿਤਾਬ ਪੜ੍ਹੀ ਨਹੀਂ ਹੁੰਦੀ। ਕੋਈ ਡਾਕਟਰ ਆ ਗਿਆ, ਉਹ ਆਪਣੀ ਕਲੀਨਿਕ ਸ਼ੁਰੂ ਕਰਨ ਲੱਗਿਆ, ਨਾਰੀਅਲ ਵੀ ਤੋੜੂਗਾ, ਉਹ ਖੰਡ ਪਾਠ ਵੀ ਕਰਾਊਗਾ, ਹਾਲਾਂਕਿ ਉਹਨੇ ਸਭ ਕੁਛ ਪੜ੍ਹਿਆ ਹੁੰਦਾ, ਉਹਨੇ ਡਾਰਵਿਨ ਦਾ ਸਿਧਾਂਤ, ਐਵੋਲੂਸ਼ਨ ਦਾ ਸਿਧਾਂਤ, ਪਤਾ ਨਹੀਂ ਉਹਨੇ ਕੀ ਪੜ੍ਹ ਰੱਖਿਆ ਹੁੰਦਾ। ਪਰ ਅੰਧ ਵਿਸ਼ਵਾਸ ਉਹਦੇ 'ਚ ਵੀ ਹੁੰਦੀ ਨੇ, ਉਹ ਵੀ ਉਹਨਾਂ ਗੱਲਾਂ ਨੂੰ ਨਹੀਂ ਰੱਖਦਾ, ਕਿਉਂਕਿ ਉਹਨੇ ਕੋਈ ਹੋਰ ਚੀਜ਼ ਪੜ੍ਹੀ ਨਹੀਂ ਜ਼ਿੰਦਗੀ 'ਚ। ਉਹ ਬਸ ਉਹ ਤਾਂ ਜਮ ਲੱਗਦਾ ਪਲੱਸ ਵਨ ਤੋਂ ਲੈ ਕੇ MD DM ਕਰਨ ਦਾ, ਲਗਾਤਾਰ ਬਸ ਇੱਕ ਮੈਡੀਕਲ ਦੀ ਪੜ੍ਹਾਈ ਕਰੀ ਜਾਂਦਾ, ਹੋਰ ਕੁਛ ਪੜ੍ਹੀ ਨਹੀਂ ਉਹਨੇ। ਜਿਹੜੇ ਸਾਹਿਤ ਪੜ੍ਹਿਆ ਹੁੰਦਾ ਤਾਂ ਉਹਨੇ ਲੋਕਾਂ ਦੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਪੜ੍ਹੇ ਹੁੰਦੇ, ਉਹਦੇ ਮਨ 'ਚ ਕੋਈ ਹੋਰ ਵਿਚਾਰ ਆਉਂਦੇ। ਦੂਜੀ ਗੱਲ, ਜਿਵੇਂ ਉਹ ਲੋਕਾਂ ਨੂੰ ਜਿਹੜੇ ਆਪਣੇ ਸਾਹਮਣੇ ਮਰੀਜ਼ ਆਉਂਦੇ ਨੇ ਜਾਂ ਲੋਕ ਆਉਂਦੇ ਨੇ, ਉਹਨਾਂ ਨੂੰ ਇੱਕ ਇਨਸਾਨਾਂ ਦੀ ਤਰ੍ਹਾਂ ਦੇਖਣਾ ਸ਼ੁਰੂ ਕਰਦਾ, ਪਰ ਸਾਡੇ ਨਹੀਂ ਕਰਦੇ। ਉਹਨਾਂ ਲਈ ਉਹ ਹਰ ਇੱਕ ਕੇਸ ਹੈ, ਕੇਸ ਹੈ ਇਹ ਫਲਾਣੀ ਬਿਮਾਰੀ ਦਾ ਕੇਸ ਹੈ, ਇਹ ਫਲਾਣੀ ਬਿਮਾਰੀ ਦਾ ਕੇਸ ਆ, ਇਹ ਬੰਦੇ ਦਾ ਨਾਂ ਕੀ ਆ। ਉਹਨਾਂ ਬਹੁਤੇ ਬੰਦੇ ਜਿਹੜੇ ਸੀਨੀਅਰ ਹੋ ਜਾਂਦੇ ਨੇ, ਜਿਹੜੇ 35-40 ਸਾਲ ਕੰਮ ਕਰਦੇ ਨੇ, ਉਹਨਾਂ ਦਾ ਨਾਂ ਯਾਦ ਹੋਣ ਲੱਗ ਜਾਂਦੇ ਨੇ। ਜਿਹੜੇ ਸਾਡੇ ਵਰਗੇ ਨਵੇਂ ਹੁੰਦੇ ਨੇ, 3-3, 4-4 ਸਾਲ ਵਾਲੇ, ਉਹਨਾਂ ਦਾ ਨਾਂ ਨਹੀਂ ਯਾਦ ਹੁੰਦੇ, ਸਾਨੂੰ ਬਿਮਾਰੀਆਂ ਦੇ ਨਾਂ ਯਾਦ ਹੁੰਦੇ ਵੀ ਇਹ ਫਲਾਣੀ ਬਿਮਾਰੀ ਦਾ ਕੇਸ ਹੈ, ਫਲਾਣੀ ਬਿਮਾਰੀ ਦਾ ਕੇਸ। ਅਤੇ ਦੂਜਾ ਉਹਦੀ ਪਰਿਵਾਰਕ ਪਿੱਠਭੂਮੀ, ਇਹਦੀ ਸਾਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਵੀ ਇਹ ਪਰਿਵਾਰ ਕੇਸ ਖੇਤ ਮਜ਼ਦੂਰ ਆ, ਇਹ ਕਿਸਾਨ ਆ ਕੋਈ, ਜਾਂ ਇਹਦੇ ਗੱਲ ਕਿਵੇਂ ਕਰਨੀ ਹੈ, ਇਹ ਕਿਹੜੀ ਗੱਲ ਕਿਵੇਂ ਸਮਝੂਗਾ, ਇਹਦਾ ਸਾਨੂੰ ਕੋਈ ਮਤਲਬ ਨਹੀਂ ਹੁੰਦਾ। ਫਿਰ ਅਸੀਂ ਉੱਥੇ ਖਿੱਚ ਖਿਚਾਈ ਹੁੰਦੀ ਮਰੀਜ਼ ਦੇ ਰਿਸ਼ਤੇਦਾਰਾਂ ਨਾਲ, ਮਰੀਜ਼ ਨਾਲ, ਹੈ ਨਾ, ਮਰੀਜ਼ ਸਾਨੂੰ ਖਿੱਚ ਕੇ ਪੈਂਦੇ ਆ, ਹੁੰਦਾ ਇਹ ਇੱਕ ਆਮ ਵਰਤਾਰਾ ਉੱਥੇ ਹਸਪਤਾਲਾਂ ਤੋਂ ਜਾਓਗੇ। ਪਰ ਇਹਦੇ 'ਚ ਸਾਰਾ ਇਹ ਵੀ ਆ ਵੱਡਾ, ਸਾਹਿਤ ਦੀ ਕੋਈ ਪੜ੍ਹਾਈ ਨਾ ਹੋਣੀ, ਬਾਕੀ ਹੋਰ ਕਿਸੇ ਵਿਸ਼ੇ ਦੀ ਕੋਈ ਪੜ੍ਹਾਈ ਨਾ ਹੋਣੀ, ਲੋਕਾਂ ਬਾਰੇ ਤੇ ਜਾਣਨਾ ਨਾ। ਹੁਣ ਇੱਕ ਡਾਕਟਰ ਹੈਗਾ, ਉਹ ਬੰਦਾ ਟੌਲ ਛੱਡ ਕੇ ਬਾਕੀ ਲੋਕਾਂ 'ਚ ਬਹੁਤ ਜ਼ਿਆਦਾ ਵਿਚਰੂਗਾ, ਇਹ ਸਾਡੇ ਹੁਣ ਵਾਲੇ ਸਿਸਟਮ 'ਚ ਸੰਭਵ ਨਹੀਂ ਆ। ਹੁਣ ਵਾਲੇ ਸਿਸਟਮ 'ਚ ਇਹ ਸੰਭਵ ਉਹ ਸਾਹਿਤ ਪੜ੍ਹੇ, ਆਪਣਾ ਸਮਾਂ ਥੋੜ੍ਹਾ ਬਹੁਤ ਲਾਵੇ, ਤਾਂ ਹੀ ਉਹ ਲੋਕਾਂ ਨੂੰ ਸਮਝ ਸਕਦਾ। ਇਹ ਤਾਂ ਇੰਜੀਨੀਅਰ ਆ, ਇੰਜੀਨੀਅਰ ਵੀ ਇਹੀ ਕਰਦੇ ਨੇ, ਉਹ ਆਪਣੀਆਂ ਮਸ਼ੀਨਾਂ ਬਣਾਉਂਦੇ ਨੇ, ਮਸ਼ੀਨਾਂ ਬਣਾਉਂਦੇ ਬਣਾਉਂਦੇ ਉਹ ਮਸ਼ੀਨੀ ਹੋ ਜਾਂਦੇ ਨੇ, ਅਤੇ ਉਹ ਜਾਂ ਆਪਣੀ ਜ਼ਿੰਦਗੀ ਦਾ ਇੱਕੋ ਇੱਕ ਇਹਦਾ ਉਹਨਾਂ ਦਾ ਮਕਸਦ ਆ, ਉਹ ਪੈਕੇਜ ਦੇਖਣ ਤੱਕ ਰਹਿ ਜਾਂਦਾ ਵੀ ਇਹ 66 ਲੱਖ ਦਾ ਪੈਕੇਜ ਮਿਲਦਾ ਸਾਲ ਦਾ, ਫਲਾਣੀ ਕੰਪਨੀ 'ਚ 68 ਲੱਖ ਦਾ, ਅਤੇ ਆਹ ਫਲਾਣੀ ਕੰਪਨੀ 'ਚ 1 ਕਰੋੜ ਦਾ, ਇਹ ਉਹਨਾਂ ਜ਼ਿੰਦਗੀ ਆ। ਉਹ 1 ਕਰੋੜ ਜਾਂ 66 ਲੱਖ ਉਹ ਪੈਕੇਜ ਉਹ ਕੰਪਨੀ ਕਿੱਥੋਂ ਦਿੰਦੀ ਆ, ਕਿਵੇਂ ਦਿੰਦੀ ਆ, ਅਤੇ ਜਿਹੜੀਆਂ ਮਸ਼ੀਨਾਂ ਬਣਾ ਰਹੇ ਨੇ ਇਹਦਾ ਸਮਾਜ 'ਚ ਕੀ ਅਸਰ ਪੈਂਦਾ, ਇਹ ਸਾਰਾ ਕੁਛ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਇਸ ਚੀਜ਼ ਨਾਲ, ਉਹ ਬਿਲਕੁਲ ਇਹ ਸਮਝ ਤੋਂ ਪੂਰੇ ਹੋਏ ਨੇ। ਉਹਨਾਂ ਨੂੰ ਛੋਟੀ ਮੋਟੀ ਗੱਲ 'ਤੇ ਵੀ ਗੱਲ ਕਰੋਗੇ ਤਾਂ ਉਹ ਝੱਟ ਉਹਨਾਂ ਦੀ ਗਿਆਨ ਦਾ ਸਾਹਮਣੇ ਆ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ, ਉਹਨਾਂ ਨੇ ਕੁਛ ਪੜ੍ਹੇ ਹੀ ਨਹੀਂ ਆ। ਇੱਕ ਆਮ ਬੰਦੇ ਨਾਲ ਗੱਲ ਨਹੀਂ ਕਰ ਸਕਦੇ, ਉਹ ਇੱਕ ਆਮ ਬੰਦੇ ਨੂੰ ਉਹ ਆਪਦੀ ਮਸ਼ੀਨ ਦਾ ਸਿਧਾਂਤ ਨਹੀਂ ਸਮਝਾ ਰਹੇ ਮਸ਼ੀਨ ਕਿਵੇਂ ਕੰਮ ਕਰਦੀ ਹੈ, ਹੈ ਨਾ। ਇੰਨਾ ਬੁਰਾ ਹਾਲ ਹੈ ਕਿਉਂਕਿ ਉਹਨਾਂ ਨੇ ਕਦੇ ਸਾਹਿਤ ਨਹੀਂ ਪੜ੍ਹਿਆ, ਉਹਨਾਂ ਨੂੰ ਪਤਾ ਹੀ ਨਹੀਂ ਸਾਡੇ ਲੋਕ ਕਿਸ ਤਰ੍ਹਾਂ ਰਹਿੰਦੇ ਨੇ, ਸਾਡੇ ਲੋਕਾਂ ਦੇ ਰੀਤੀ ਰਿਵਾਜ਼ ਕੀ ਨੇ, ਇਹ ਲੋਕ ਕਿਵੇਂ ਸੋਚਦੇ ਨੇ। ਫਿਰ ਕੋਈ ਭੁੱਲੇ ਭਟਕੇ ਮਤਲਬ ਲੋਕਾਂ 'ਚ ਆ ਵੀ ਜਾਂਦਾ, ਲੋਕਾਂ ਦੇ ਕੰਮ ਕਰਨ ਨੂੰ ਉਹਦੇ ਅੰਦਰ ਕਿਤੋਂ ਨਾ ਕਿਤੋਂ ਕਿਸੇ ਬੰਦੇ ਦੀ ਪ੍ਰੇਰਣਾ ਹਾਸਲ ਕਰਦਾ ਵੀ ਠੀਕ ਹੈ ਲੋਕਾਂ ਨੇ ਕੰਮ ਕੀਤਾ ਜਾਵੇ, ਥੋੜ੍ਹਾ ਚਿਰ ਕੰਮ ਕਰਦਾ ਲੋਕਾਂ ਲਈ, ਪਰ ਲੋਕ ਉਹਦੇ ਸੁਣਦੇ ਨਹੀਂ। ਮਤਲਬ ਲੋਕ ਕਿਉਂ ਸੁਣਨਗੇ, ਲੋਕ ਤਾਂ ਜੇ ਲੋਕਾਂ ਨੂੰ ਐਂ ਕੋਈ ਸਾਡਾ ਆਪਣਾ ਬੰਦਾ ਤਾਂ ਸੁਣਦੇ ਨੇ, ਬਹੁਤ ਕਰੀਬੀ ਬੰਦੇ ਦੀ ਸੁਣਦੇ ਨੇ ਲੋਕ, ਅਤੇ ਕਰੀਬੀ ਬੰਦੇ ਨਹੀਂ ਮੰਨਦੇ ਨੇ। ਕੋਈ ਬੰਦਾ ਦੂਰੋਂ ਨੇੜੇ ਜਾਊਗਾ ਉਹਦੇ ਨਹੀਂ ਮੰਨਦੇ ਉਹ, ਫਿਰ ਬੰਦੇ ਬਾਕੀ ਬੇਚੈਨੀ ਆਉਂਦੀ ਆ, ਬੰਦਾ ਨਿਰਾਸ਼ ਹੋ ਜਾਂਦਾ, ਨਾਸ਼ਾਵਾਦ ਕਰ ਲੈਂਦਾ, ਕਹਿੰਦਾ ਲੋਕ ਨਹੀਂ ਸੁਣਦੇ ਯਾਰ, ਛੱਡੋ ਪਰ ਇਹਨਾਂ ਨੇ ਕੁਛ ਨਹੀਂ ਕਰਨਾ, ਲੋਕ ਤਾਂ ਬੁੱਝੜ ਹੁੰਦੇ ਨੇ, ਚਲੋ ਚਲੀਏ ਆਪਾਂ ਬਾਬਾ ਸਾਹਿਬ ਦੇ ਕੰਮ 'ਚ। ਤੇ ਜੇ ਕੋਈ ਬੰਦਾ ਕੱਲ ਨੂੰ ਉੱਠਦਾ ਨਵਾਂ ਕੰਮ ਕਰਨ ਲਈ ਤਾਂ ਉਹਨੂੰ ਮਾਂ ਪਿਓ ਪਹਿਲਾਂ ਇਹੀ ਕਹਿਣਾ ਵੀ ਤੂੰ ਕਿਹੜੇ ਕੰਮਾਂ ਚ ਪੈ ਗਿਆ ਉਹ ਫਲਾਣਾ ਦੇਖ ਲਾ ਹੁਣ ਆਈ ਕਹਿੰਦਾ ਸੀ ਉਹ ਜਵਾਨ ਸੀਗਾ ਤੇ ਅੱਜ ਦੇਖ ਲਾ ਉਹ ਕਿੰਨਾ ਵੱਡਾ ਉਹਨੇ ਮਹਿਲ ਪਾਇਆ। ਉਹਨਾਂ ਨੇ ਗਲਤੀਆਂ ਵੀ ਇੱਥੇ ਸੀਗੀਆਂ, ਮਤਲਬ ਸਾਹਿਤ ਨਾ ਪੜ੍ਹਨਾ ਤੇ ਸਾਹਿਤ ਦੂਜਾ ਬਾਕੀ ਦਾ ਵਿਗਿਆਨ ਤਾਂ ਚਲੋ ਉਹਨਾਂ ਨੇ ਪੜ੍ਹਨੀ ਨੀ, ਸਾਹਿਤ ਵੀ ਪੜ੍ਹਨੀ ਤਾਂ ਉਹ ਲੋਕਾਂ ਨੂੰ ਕੁਛ ਨਾ ਕੁਛ ਸਮਝਣ ਲੱਗ ਜਾਂਦੇ, ਲੋਕਾਂ ਦੀਆਂ ਬਰੀਕੀਆਂ ਸਮਝਣ ਲੱਗ ਜਾਂਦੇ। ਦੂਜਾ ਜਿਹੜਾ ਵਰਗ ਹੈਗਾ ਉਹ ਜਿਹੜੇ ਆਮ ਲੋਕ ਨੇ ਜਿਹੜੇ ਬਿਲਕੁਲ ਕਿਸਾਨ ਮਜ਼ਦੂਰ ਖੇਤ ਮਜ਼ਦੂਰ, ਇਹਨਾਂ ਲਈ ਵੀ ਸਾਹਿਤ ਦੀ ਮਹੱਤਤਾ। ਬਹੁਤ ਸਾਰੇ ਲੋਕ ਸੋਚਦੇ ਨੇ ਵੀ ਜਿਵੇਂ ਸਾਹਿਤ ਤਾਂ ਮਤਲਬ ਪੜ੍ਹੇ ਲਿਖੇ ਪੜ੍ਹਨ ਬਾਕੀਆਂ ਨੇ ਕੀ ਲੈਣਾ ਹੈ, ਨਹੀਂ ਮਤਲਬ ਉਹਨਾਂ ਲੋਕਾਂ ਲਈ ਬਹੁਤ ਮਹੱਤਤਾ ਹੈ। ਉਹਨਾਂ ਲੋਕਾਂ ਨੇ ਮਤਲਬ ਜੇ ਜੀਵਨ ਨੂੰ ਬਦਲਣਾ ਆਪਣੇ ਨੂੰ ਤਾਂ ਉਹ ਪ੍ਰੇਰਨਾ ਕਿੱਥੋਂ ਲੈਣੀ, ਉਹਨਾਂ ਨੇ ਉਹ ਸਾਹਿਤ ਵਿੱਚੋਂ ਹੀ ਲੈਂਦੇ ਨੇ। ਉਹ ਉਹਨਾਂ ਦੀ ਇਕੱਲੀਆਂ ਜਿਹੜੀਆਂ ਮੁਸ਼ਕਿਲਾਂ ਨੇ ਜਿਹੜੀਆਂ ਉਹਨਾਂ ਦੀਆਂ ਰੋਜ਼ਮਰਾ ਦੀ ਜ਼ਿੰਦਗੀ ਦੀਆਂ, ਸਿਰਫ ਉਹੀ ਇੱਕ ਕਾਰਨ ਹੈਗਾ ਜਿਹਦੇ ਕਰਕੇ ਉਹ ਕੋਈ ਸਮਾਜ ਦੀ ਬਿਹਤਰੀ ਲਈ ਸਮਾਜ ਬਦਲਣ ਲਈ ਅੱਗੇ ਆਉਂਦੇ ਨੇ। ਬਾਕੀ ਉਹ ਸਾਹਿਤ ਦੇ ਵਿੱਚੋਂ ਸਾਹਿਤ ਦੇ ਪਾਤਰਾਂ ਚੋਂ ਵੀ ਉਹ ਪ੍ਰੇਰਨਾ ਲੈਂਦੇ ਨੇ ਕਿ ਹਾਂ ਸਮਾਜ ਇੱਦਾਂ ਵੀ ਹੋ ਸਕਦਾ ਜੇ ਅਸੀਂ ਇੱਦਾਂ ਰਹੀਏ। ਉਹਨਾਂ ਲੋਕਾਂ ਨੂੰ ਸਾਹਿਤ ਬਣਾਉਣਾ, ਉਹਨਾਂ ਲੋਕਾਂ ਤੱਕ ਸਾਹਿਤ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ। ਜਿਵੇਂ ਬਾਕੀ ਗੋਰਕੀ ਦੇ ਮਾਂ ਨਾਵਲੀ ਆ, ਉਹਦੇ ਚ ਇੱਕ ਬਹੁਤ ਇੱਕ ਆਮ ਔਰਤ ਆ ਜਿਹਦੀ 50 ਸਾਲ ਦੀ ਉਮਰ ਤੱਕ ਉਹਨੇ ਕਦੇ ਮਤਲਬ ਕਿਸੇ ਲਹਿਰ ਦਾ ਕੋਈ ਮਤਲਬ ਸਮਾਜ ਦੀ ਬਿਹਤਰੀ ਦਾ ਕਦੇ ਉਹਨੇ ਕੋਈ ਸੁਪਨਾ ਨਹੀਂ ਲਿਆ, ਕਦੇ ਉਹਨੇ ਕਲਪਨਾ ਚ ਕਦੇ ਇਹ ਕੋਈ ਖਿਆਲ ਵੀ ਨਹੀਂ ਆਇਆ। 50 ਸਾਲ ਦੀ ਉਮਰ ਤੋਂ ਬਾਅਦ ਆ ਕੇ ਉਹਦੇ ਘਰ ਵਾਲੇ ਦੀ ਮੌਤ ਹੋ ਜਾਂਦੀ ਆ ਤਾਂ ਉਹਦਾ ਜਿਹੜਾ ਲੜਕਾ ਹੈਗਾ ਸਾਰਿਆਂ ਨੇ ਪੜ੍ਹੀ ਹੋਣਾ ਉਹ ਕੁਛ ਇਹੋ ਜਿਹੀਆਂ ਕਿਤਾਬਾਂ ਪੜ੍ਹਨ ਲੱਗ ਜਾਂਦਾ ਸਮਾਜ ਦੀ ਬਿਹਤਰੀ ਦੀਆਂ ਜਾਂ ਹੋਰ ਗੱਲਾਂ ਕਰਦਾ ਉਹ, ਤਾਂ ਉਹਨੂੰ ਆ ਕੇ ਪਤਾ ਲੱਗਦਾ ਵੀ ਹਾਂ ਕੋਈ ਸਮਾਜ ਬਿਹਤਰ ਵੀ ਹੋ ਸਕਦਾ। 50 ਸਾਲ ਦੀ ਉਮਰ ਤੋਂ ਬਾਅਦ ਉਹ ਨਵੇਂ ਵਿਚਾਰ ਗ੍ਰਹਿਣ ਕਰਕੇ ਭਾਸ਼ਾ ਸਿੱਖ ਕੇ ਤੇ ਉਹਨਾਂ ਪ੍ਰਚਾਰਾਂ ਦੀ ਵੀ ਪ੍ਰਚਾਰਕ ਇੱਕ ਬਾਹਰ ਬਣੇ ਨੇ ਲੋਕਾਂ ਦੇ ਵਿੱਚ, ਕਿਉਂਕਿ ਸਾਹਿਤ ਕਿੱਡੀ ਵੱਡੀ ਭੂਮਿਕਾ ਨਿਭਾਉਂਦਾ ਆਪਾਂ ਕਹੀਏ, ਹੈ ਨਾ। ਜੇ ਉਹ ਕਿਤਾਬਾਂ ਉਸ ਤੱਕ ਨਾ ਪਹੁੰਚੀਆਂ ਹੁੰਦੀਆਂ ਉਹ ਮਾਂ ਤੱਕ, ਤਾਂ ਉਹ ਹੋ ਸਕਦਾ ਉਹਦੀ ਜ਼ਿੰਦਗੀ ਨਿਭਾਉਂਦੀ ਨਿਭਾਉਂਦੀ ਉਵੇਂ ਚਲੀ ਜਾਂਦੀ। ਇਸ ਕਰਕੇ ਜਿਹੜੇ ਆਮ ਪਾਠਕਾਂ ਤੱਕ ਵੀ ਸਾਹਿਤ ਜਿਹੜਾ ਲੈ ਕੇ ਜਾਣਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹਨੇ ਜ਼ਿੰਦਗੀ ਬਦਲਣ ਲਈ ਹੀ ਸਾਹਿਤ ਜ਼ਰੂਰੀ ਹੈ, ਇਕੱਲੀ ਵਿਗਿਆਨ ਨਹੀਂ। ਵਿਗਿਆਨ ਤਾਂ ਬਹੁਤ ਥੋੜ੍ਹੇ ਲੋਕ ਸਮਝਦੇ ਨੇ, ਜਿਵੇਂ ਪਹਿਲੀ ਗੱਲ ਕੀਤੀ ਵਿਗਿਆਨ ਦਾ ਜਿਹੜਾ ਦਾਇਰਾ ਗਾ ਉਹ ਬਹੁਤ ਸੀਮਿਤ ਹੁੰਦਾ, ਉਹ ਬਹੁਤਾ ਜ਼ੋਰਦਾਰ ਵੀ ਹੁੰਦਾ। ਹੁਣ ਜਿਵੇਂ ਦੂਜਾ ਮਤਲਬ ਆਪਾਂ ਇਹ ਵੀ ਸਿੱਖਿਆ, ਇੱਕ ਤਾਂ ਸਿੱਖਿਆ ਤਾਂ ਠੀਕ ਆ, ਉਹ ਦੂਜਾ ਮੈਂ ਲੋਕਾਂ ਨੂੰ ਇੱਛਾ ਸ਼ਕਤੀ ਦੇਣੀ, ਉਹਨੂੰ ਤਕੜੇ ਕਰਨਾ, ਉਹਨੂੰ ਜੋਸ਼ ਚ ਲੈ ਕੇ ਆਉਣਾ, ਇਹ ਵੀ ਇੱਕ ਸਾਹਿਤ ਦੀ ਜ਼ਿੰਮੇਵਾਰੀ ਹੈ। ਜਿਵੇਂ ਲੋਕ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਚੋਂ ਜੋਸ਼ ਨਹੀਂ ਲੈਂਦੇ, ਉਹ ਰੋਜ਼ਮਰਾ ਦੇ ਮਤਲਬ ਥੱਕ ਜਾਂਦੇ ਨੇ, ਮਤਲਬ ਉਹਦਾ ਯਾਰ ਤਾਂ ਹੀ ਚੱਲੀ ਜਾਣਾ, ਕੁਛ ਨਹੀਂ ਹੁੰਦਾ, ਗਰੀਬੀ ਤਾਂ ਹੀ ਰਹੀ ਆ, ਮੇਰਾ ਪਿਓ ਵੀ ਨਹੀਂ ਸੀ, ਜਵਾਕ ਵੀ ਚਲਾਈ ਜਾਈ, ਉਹ ਕੀ ਹੁੰਦਾ, ਉਹ ਚ ਕੋਈ ਜੋਸ਼ ਨਹੀਂ ਆ, ਕੋਈ ਮਤਲਬ ਇੱਛਾ ਸ਼ਕਤੀ ਨਹੀਂ ਜਗਦੀ ਆ। ਜਿਵੇਂ ਜੋਸ਼ ਜਾਂ ਤਗੜਾ ਹੋਣਾ ਜਾਂ ਮਤਲਬ ਇੱਛਾ ਸ਼ਕਤੀ ਜਗਾਉਣੀ ਵੀ ਸਾਹਿਤ ਦੇ ਵਿੱਚੋਂ ਮਿਸਾਲ ਦਿੰਦਾ ਹੈ। ਜਿਵੇਂ ਸਿਰਫ ਸਿੱਖਿਅਤ ਕਰਨਾ ਸਮਾਜ ਦੀਆਂ ਹਾਲਾਤਾਂ ਪ੍ਰਤੀ ਚੰਗੇ ਬੁਰੇ ਦੀ ਗੱਲ, ਸਿਰਫ ਇਹੀ ਨਹੀਂ ਸਾਹਿਤ ਨੇ ਜੋਸ਼ ਵੀ ਦਵਾਉਣਾ ਗਾ ਲੋਕਾਂ ਨੂੰ। ਹੁਣ ਜਿਵੇਂ ਉਹ ਫਿਰ ਤੁਸੀਂ ਕਹੋਗੇ ਮੈਂ ਰੂਸੀ ਨਾਵਲ ਦੇ ਐਗਜ਼ਾਮਪਲ, ਹੁਣ ਰੂਸੀ ਨਾਵਲ ਹੀ ਪੜ੍ਹੇ ਮੈਂ, ਕਿਉਂਕਿ ਸਾਨੂੰ ਪਹਿਲਾਂ ਇਹ ਲੱਗਦਾ ਸੀ ਰੂਸੀ ਨਾਵਲ ਹੀ ਪੜ੍ਹੇ ਜਾਣ ਸਾਰੇ। ਜਿਵੇਂ ਓਸਤਰੋਵਸਕੀ ਦਾ ਨਾਵਲ ਆ ਗਿਆ, ਹੁਣ ਪੰਜਾਬੀ ਨਾਵਲ ਮੈਂ ਪੜ੍ਹਨੇ ਸ਼ੁਰੂ ਕੀਤੇ ਨੇ, ਮੈਂ ਦੱਸਦਾ ਸਾਰਿਆਂ ਨੂੰ, ਕੁਛ ਕੁਛ ਮੈਂ ਪੜ੍ਹੇ ਨੇ। ਜਿਵੇਂ ਓਸਤਰੋਵਸਕੀ ਦਾ ਨਾਵਲ ਆ ਪੱਪੂ ਨੇ ਛੱਡੇ ਗਏ, ਤਾਂ ਉਹਦੇ ਵਿੱਚ ਠੀਕ ਆ ਕੁਛ ਕਮੀਆਂ ਹੋ ਸਕਦੀਆਂ, ਪਰ ਜਿਹੜਾ ਜੋਸ਼ ਉਹ ਨਾਵਲ ਬੰਦੇ ਨੂੰ ਦਿੰਦਾ ਪੜ੍ਹਨ ਤੋਂ ਬਾਅਦ, ਬੰਦਾ ਕਹਿੰਦਾ ਵੀ ਨਹੀਂ ਬਾਕੀ ਇਨਸਾਨ ਕਿਸੇ ਵੀ ਹਾਲਤ ਚ ਜਾ ਕੇ ਆਪਣੀ ਬਿਹਤਰੀ ਲੜ, ਇਨਸਾਨ ਕਿਸੇ ਵੀ ਹਾਲਤ ਚ ਜਾ ਕੇ ਬੇਕਾਰ ਨਹੀਂ ਹੋ ਸਕਦਾ, ਇਨਸਾਨ ਕਿਸੇ ਵੀ ਹਾਲਤ ਚ ਹੋ ਕੇ ਸਮਾਜ ਦੀ ਸੇਵਾ ਲਈ ਸਮਾਜ ਦੇ ਭਲੇ ਲਈ ਆਪਣੇ ਸਾਥੀਆਂ ਨਾਲ ਮੋਢੇ ਨੂੰ ਮੋਢਾ ਮਿਲਾ ਕੇ ਕੰਮ ਕਰ ਦਊਗਾ। ਮੈਂ ਇਹ ਉਹਦੀ ਸਿੱਖਿਆ ਗਈ ਓਸਤਰੋਵਸਕੀ ਨਾਵਲ ਦੀ, ਉਹਦੀਆਂ ਸਾਰੀਆਂ ਘਟਨਾਵਾਂ ਦੀ। ਜਿਵੇਂ ਇਹ ਚੀਜ਼ ਲੋਕਾਂ ਦੇ ਵਿੱਚ ਪੈਦਾ ਕਰਨੀ, ਹਰ ਇਨਸਾਨ ਦੇ ਅੰਦਰ ਪੈਦਾ ਕਰਨੀ, ਬਾਕੀ ਇਹ ਬਹੁਤ ਜ਼ਰੂਰੀ ਆ। ਮੈਂ ਇੱਕ ਸਾਥੀ ਹੈ, ਚਲੋ ਇੱਕ ਸਾਥੀ ਦੇ ਪਿੱਛੇ ਆਪਣੇ ਬੈਠੇ, ਉਹ ਲਗਾਤਾਰ ਹਾਸਾ ਨਿਕਲ ਰਿਹਾ ਹੈਗਾ, ਪਤਾ ਨਹੀਂ ਕਿਸ ਗੱਲ ਤੋਂ ਹੱਸ ਰਹੇ ਨੇ। ਚਲੋ ਕੋਈ ਗੱਲ ਨੀ, ਤੇ ਜਿਵੇਂ ਉਹ ਆਪਾਂ ਕਹਿੰਦੇ ਵੀ ਉਹਦੇ ਜਿਹੜੀਆਂ ਇਹ ਚੀਜ਼ਾਂ ਸਿੱਖਣੀਆਂ ਨੇ, ਬਾਕੀ ਉਹ ਜਦੋਂ ਬੰਦਾ ਉਹਨੂੰ ਪੜ੍ਹਦਾ ਹੈਗਾ ਤਾਂ ਉਹ ਉਸ ਤਰ੍ਹਾਂ ਬਸਕੀ ਦੇ ਨਾਲ ਨਾਲ ਵਿਚਰਦਾ ਹੈਗਾ, ਕਿਵੇਂ ਇੱਕ ਬੰਦਾ ਬਾਕੀ ਆਪਣੇ ਲੜਾਈ ਦੇ ਦੌਰਾਨ ਬਹੁਤ ਛੋਟੀ ਉਮਰ ਤੋਂ ਲੜਾਈ ਚ ਪੈਂਦਾ ਹੈਗਾ, ਲੜਾਈ ਦੇ ਵਿੱਚ 15 ਸਾਲ ਦੀ ਉਮਰ ਚਲਾ ਜਾਂਦਾ ਉਹ, ਤੇ ਇੱਕ ਤਾਂ ਜਿਵੇਂ ਇਹ ਭਾਵਨਾ ਟੁੱਟਦੀ ਆ। ਬਹੁਤ ਸਾਰੇ ਲੋਕ ਆਪਣੇ ਸੋਚਦੇ ਨੇ 15 ਸਾਲ ਚ ਜਵਾਕ ਕੀ ਕਰੂਗਾ, ਇਹਨੂੰ ਅਜੇ ਵੱਡਾ ਤਾਂ ਹੋ ਲੈਣਾ, ਹੈ ਨਾ, ਤੇ ਆਪਣੇ ਬਜ਼ੁਰਗ ਵੀ ਕਹਿ ਰਹੇ ਵੀ ਤੂੰ ਅਜੇ ਕਰਨਾ ਕਾਕਾ ਨਾਲੀ ਪੂਰੀ ਤੈਨੂੰ ਆਉਂਦੀ ਨਹੀਂ ਹੈ, ਹੈ ਨਾ। ਜਿਵੇਂ ਇਹ ਚੀਜ਼ ਇੱਕ ਤਾਂ ਟੁੱਟਦੀ ਹੈਗੀ, ਬੰਦਾ ਆਪਣੇ 15 ਸਾਲ ਦਾ ਬੰਦਾ ਹੀ ਸੋਚੂਗਾ ਵੀ ਹਾਂ ਨਹੀਂ ਵੀ 15 ਸਾਲ ਦਾ ਬੰਦਾ ਬੰਦੂਕ ਚੱਕ ਕੇ ਲੜ ਸਕਦਾ, ਤਾਂ ਇੰਨੀ ਉਹਦੀ ਤਾਕਤ ਹੁੰਦੀ ਹੈ। ਉਦੋਂ ਬਾਅਦ ਉਹ 24-25 ਸਾਲ ਦੀ ਉਮਰ ਤੱਕ ਜਾਂਦਾ ਹੁੰਦਾ, ਆਪਣੀ ਨਿਗਾਹ ਖੋ ਜਾਂਦਾ ਤੇ ਉਹਨੂੰ ਇਹੋ ਜਿਹੀ ਬਿਮਾਰੀ ਲੱਗਦੀ ਆ ਕਿ ਉਹ ਮੰਜੇ ਨਾਲ ਜੁੜ ਜਾਂਦਾ, ਉਹ ਚੱਲਣਾ ਫਿਰਨ ਦੇ ਜੋ ਵੀ ਰਹਿੰਦਾ, ਉਹਦਾ ਸਿਰਫ ਦਿਮਾਗ ਕੰਮ ਕਰਦਾ ਹੈਗਾ। ਇਸ ਹਾਲਤ ਦੇ ਬਾਵਜੂਦ ਵੀ ਮਤਲਬ ਉਹ ਕੰਮ ਕਰਦਾ, ਹੈ ਨਾ, ਪਹਿਲਾਂ ਉਹ ਲਿਖਣਾ ਵੀ ਨਹੀਂ ਛੱਡਦਾ, ਉਹਦੀ ਨਿਗਾਹ ਨਹੀਂ ਹੈਗੀ, ਉਹਦੇ ਹੱਥ ਮਸਾਂ ਚੱਲਦੇ ਨੇ, ਉਹ ਫਿਰ ਵੀ ਲਿਖਦਾ, ਆਪਣੇ ਹੱਥ ਨਾਲ ਤੇ ਉਸ ਤੋਂ ਬਾਅਦ ਜਦੋਂ ਲਿਖਣਾ ਹਟ ਜਾਂਦਾ ਲਿਖਿਆ ਵੀ ਜਾਂਦਾ ਇੰਨਾ ਉਹ ਮਤਲਬ ਯੋਗਤਾ ਨਹੀਂ ਰਹਿੰਦੀ ਫਿਰ ਉਹ ਬੋਲ ਬੋਲ ਕੇ ਲਿਖਣਾ ਮਤਲਬ ਉਹ ਪੂਰਾ ਇੱਕ ਨਾਵਲ ਜਿਹੜਾ ਉਹਨੇ ਬੰਦੇ ਨੇ ਬੋਲ ਬੋਲ ਕੇ ਨਾਵਲ ਲਿਖਾਇਆ ਕਿੰਨਾ ਮਤਲਬ ਉਹਦੇ ਬੰਦੇ ਨੇ ਮਿਹਨਤ ਕੀਤੀ ਹੋਣੀ ਹੈ ਤੇ ਜਿਹੜਾ ਉਹ ਆਪਣੀ ਪੜ੍ਹਾਈ ਕਰਦਾ ਉਹ ਵੀ ਲੋਕਾਂ ਨੂੰ ਸੁਣ ਸੁਣ ਕੇ ਉਹਦੇ ਕੋਲ ਜਿਹੜਾ ਵੀ ਕੋਈ ਬੰਦਾ ਜਾਂਦਾ ਉਹਨੂੰ ਕਹਿੰਦਾ ਫਲਾਣਾ ਅਖਬਾਰ ਨੂੰ ਪੜ੍ਹ ਕੇ ਸੁਣਾ ਤੇ ਫਲਾਣੀ ਕਿਤਾਬ ਨੂੰ ਪੜ੍ਹ ਕੇ ਸੁਣਾ ਹੁਣ ਜਿਹੜੇ ਬੰਦੇ ਮਿਲ ਜਾਂਦੇ ਉਹਨੂੰ ਘੰਟਾ ਘੰਟਾ ਪੜ੍ਹ ਕੇ ਸੁਣਾ ਕੇ ਜਾਂਦੇ ਕਿੰਨਾ ਉਹਦੇ ਜਜ਼ਬਾ ਹੁੰਦੇ ਜਜ਼ਬੇ ਵੀ ਪੜ੍ਹਨ ਦਾ ਸੁਣਨ ਦਾ ਚੀਜ਼ਾਂ ਦਾ ਤੇ ਦੇਸ਼ ਚ ਕੀ ਹੋ ਰਿਹਾ ਦੁਨੀਆਂ ਚ ਕੀ ਹੋ ਰਿਹਾ ਫਲਾਣਾ ਨਾਵਲ ਛਪਿਆ ਉਹਦੇ ਚ ਕੀ ਹੈਗਾ ਫਲਾਣੀ ਬੁਨਿਆਦ ਦੀ ਕਿਤਾਬ ਛਪੀ ਉਹਦੇ ਚ ਕੀ ਆ ਕੀ ਨਵੇਂ ਸਿਧਾਂਤ ਆ ਰਹੇ ਨੇ ਕਿੰਨੀ ਉਹਦੀ ਜ਼ਿੰਦਗੀ ਬਾਕੀ ਆ ਉਸ ਬੰਦੇ ਚ ਇਸ ਦੇ ਬਾਵਜੂਦ ਵੀ ਕਿ ਉਹਦੀ ਨਿਗਾਹ ਨਹੀਂ ਆ ਉਹਦੇ ਹੱਥ ਪੈਰ ਨਹੀਂ ਚੱਲਦੇ ਉਹ ਮੰਜੇ ਨਾਲ ਜੁੜਿਆ ਵਾ ਉਹਨੂੰ ਉਠਾ ਕੇ ਕੁਰਸੀ ਤੇ ਬਿਠਾਉਣਾ ਤੇ ਚਾਰ ਬੰਦੇ ਲੱਗਦੇ ਨੇ ਇਸ ਹਾਲਤ ਵਿੱਚ ਵੀ ਉਹ ਕੰਮ ਕਰਦਾ ਤੇ ਉਹ ਵੀ ਲੋਕਾਂ ਦੇ ਮਤਲਬ ਸਰਗਰਮ ਹੋ ਗਏ ਲੋਕਾਂ ਦੇ ਭਲੇ ਦੇ ਤੇ ਇਸ ਹਾਲਤ ਚ ਉਹ ਲੋਕਾਂ ਨੂੰ ਪੜ੍ਹਾਉਂਦਾ ਵੀ ਆ ਭਾਵੇਂ ਉਹਦੇ ਚਿੱਠੀਆਂ ਚ ਵੀ ਜ਼ਿਕਰ ਆਉਂਦਾ ਉਹ ਸਟੱਡੀ ਸਰਕਲ ਵੀ ਚਲਾਉਂਦਾ ਜਿਵੇਂ ਉਹਦੇ ਜਿਹੜੇ ਨਵੇਂ ਨੌਜਵਾਨ ਨੇ ਉਹ ਉਹਦੇ ਆਲੇ ਦੁਆਲੇ ਕੇ ਬਹਿੰਦੇ ਨੇ ਉਹ ਉਹਨਾਂ ਦੇ ਟੌਪਿਕ ਤੇ ਬਕਾਇਦਾ ਵਾਸਤੇ ਗੱਲ ਕਰਦਾ ਤੇ ਉਹ ਟੌਪਿਕ ਦੀ ਵਿਸ਼ੇ ਦੀ ਤਿਆਰੀ ਕਰਦਾ ਬਕਾਇਦਾ ਉੱਤੇ ਇਸ ਹਾਲਤ ਦੇ ਜਿਵੇਂ ਜਿਵੇਂ ਇਹੋ ਜਿਹੇ ਨਾਵਲ ਆਪਾਂ ਲੋਕਾਂ ਦੇ ਲੈ ਕੇ ਜਾਵਾਂਗੇ ਉਹਨੂੰ ਪਤਾ ਲੱਗ ਗਿਆ ਵੀ ਹਾਂ ਇੱਦਾਂ ਵੀ ਬੰਦਾ ਕੰਮ ਕਰ ਸਕਦਾ ਤੇ ਇਹ ਕੋਈ ਮਤਲਬ ਮਨ ਘੱਟ ਨਹੀਂ ਹੈ ਉਹ ਬੰਦਾ ਬਕਾਇਦਾ ਤੌਰ ਤੇ ਜ਼ਿੰਦਗੀ ਦਾ ਇੱਕ ਸਾਕਸ਼ਾਤ ਆਪਾਂ ਕਹਿੰਦੇ ਉਹ ਮਤਲਬ ਕਲਪਨਾ ਦਾ ਇਕੱਲਾ ਕਲਪਨਾ ਦਾ ਪੱਤਰ ਨਹੀਂ ਉਹ ਬੰਦਾ ਜਿਉਂਦਾ ਰਿਹਾ ਧਰਤੀ ਤੇ ਉਹਨੇ 32-33 ਸਾਲ ਦੀ ਜ਼ਿੰਦਗੀ ਦੇ ਗੁਜ਼ਾਰੇ ਨੇ ਇਸ ਧਰਤੀ ਨੇ ਵੀ ਇਨਸਾਨ ਇਹੋ ਜਿਹੇ ਹੋ ਸਕਦੇ ਨੇ ਸਾਡੇ ਜਿਹੜੇ ਮਨੁੱਖ ਨੇ ਆਮ ਜਿਹੜੇ ਲੋਕ ਨੇ ਜਿਹੜੇ ਆਪਾਂ ਕਹਿੰਦੇ ਉਹਨਾਂ ਨੇ ਕਹਿ ਕੇ ਬਿਲਕੁਲ ਨਿਸਲ ਹੋਏ ਪਏ ਨੇ ਮਤਲਬ ਉਹ ਸੋਚਣਗੇ ਨਹੀਂ ਕੁਛ ਹੋ ਸਕਦਾ ਮਤਲਬ ਜੇ ਇਨਸਾਨ ਇੱਦਾਂ ਵੀ ਕੰਮ ਕਰ ਸਕਦਾ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਬਹੁਤ ਕੁਛ ਹੋ ਸਕਦਾ ਤੇ ਦੂਜੀ ਗੱਲ ਲੋਕਾਂ 'ਚ ਆਸ ਜਗਾਉਣੀ ਬਿਹਤਰੀ ਦੀ ਹੈਨਾ ਮਤਲਬ ਲੋਕਾਂ 'ਚ ਬਿਹਤਰੀ ਦੀ ਆਸ ਕਿੱਥੋਂ ਆਏ ਉਹ ਮਤਲਬ ਉਹ ਸਹਿਜ ਦੇਗਾ ਹੈਨਾ ਇੱਕ ਤਾਂ ਵਿਗਿਆਨ ਆਸ ਦਿੰਦਾ ਵਿਗਿਆਨ ਜਿਹੜਾ ਜਿਹੜਾ ਸਮਾਜ ਦੇ ਮੂਹਰਲੇ ਜਿਹੜੇ ਤਬਕੇ ਹੁੰਦੇ ਨੇ ਜਿਹੜੇ ਬਹੁਤ ਸਮਝਦਾਰ ਲੋਕ ਹੁੰਦੇ ਨੇ ਜਿਹੜੇ ਸਮਾਜ ਨੂੰ ਅਗਵਾਈ ਦਿੰਦੇ ਨੇ ਵਿਗਿਆਨ ਉਹਨਾਂ ਨੂੰ ਆਸ ਦਿੰਦਾ ਉਹ ਵਿਗਿਆਨ ਤੋਂ ਆਸ ਲੈ ਕੇ ਚੱਲ ਸਕਦੇ ਉਹ ਉਹਨਾਂ ਨੂੰ ਸਹਿਜ ਦਾ ਆਸ ਹੁੰਦੀ ਹੈ ਪਰ ਵਿਗਿਆਨ ਦੀ ਆਸ ਜਿਹੜੀ ਲੌਜਿਕ ਆ ਉਹਨਾਂ ਦਾ ਤਰਕ ਹੈ ਤਾਂ ਉਹ ਉਹਦੇ ਨਾਲ ਜ਼ਿਆਦਾ ਸਹਿਮਤ ਹੁੰਦੇ ਨੇ ਪਰ ਆਮ ਲੋਕ ਨੇ ਉਹਨਾਂ ਦੇ ਜਿਹੜੀ ਉਮੀਦ ਹੁੰਦੀ ਆ ਜਿਹੜੀ ਉਮੀਦ ਜਾਗਦੀ ਹੈ ਸਹਿਜ ਪੜ੍ਹ ਕੇ ਬਿਹਤਰੀ ਲਈ ਕੱਲ੍ਹ ਕੀ ਹੋਊਗਾ ਉਹ ਉਮੀਦ ਵੀ ਸਹਿਜ ਨਹੀਂ ਹੁੰਦਾ ਉਹ ਉਹ ਮਤਲਬ ਇਹ ਉਮੀਦ ਜਗਾਉਣੀ ਹੈ ਉਮੀਦ ਲੈ ਕੇ ਜਾਣੀ ਹੈ ਸੁਪਨੇ ਲੈ ਕੇ ਜਾਣੇ ਇਹ ਵੀ ਇੱਕ ਸਹਿਜ ਦਾ ਕੰਮ ਆ ਤੇ ਇਹ ਵੀ ਮਤਲਬ ਲੋਕਾਂ ਦੇ ਲਈ ਮਹੱਤਤਾ ਗਈ ਇਸ ਚੀਜ਼ ਦੀ ਮਤਲਬ ਜੇ ਲੋਕਾਂ ਦੇ ਸੁਪਨੇ ਜਾਂ ਉਮੀਦਾਂ ਲੈ ਕੇ ਆਣੀਆਂ ਉਹ ਸਹਿਤ ਨੇ ਲੈ ਕੇ ਜਾਣੀਆਂ ਤੇ ਜੇ ਅਸੀਂ ਇਹ ਕੰਮ ਲੋਕਾਂ ਨੂੰ ਸਹਿਤ ਨਹੀਂ ਲੈ ਕੇ ਜਾਵਾਂਗੇ ਤਾਂ ਉਹਨਾਂ ਨੂੰ ਜਿਹੜੀਆਂ ਉਮੀਦਾਂ ਜਿਹੜੇ ਭਵਿੱਖ ਦੇ ਸੁਪਨੇ ਉਹਨਾਂ ਦੇ ਗਿਰਵੇ ਕਰਾਂਗੇ ਤੇ ਉਹ ਜਿਹੜੇ ਲੋਕ ਨੇ ਸਾਡੇ ਨਾਲ ਬਹੁਤ ਹੀ ਦੇਰ ਨਹੀਂ ਚੱਲਣਗੇ ਉਹ ਬਹੁਤ ਜਲਦੀ ਜਲਦੀ ਥੱਕ ਜਾਣਗੇ ਜਾਂ ਤਾਂ ਜਾਂ ਉਸ ਦਾ ਚੱਲਣੀ ਨਾ ਬਾਕੀ ਅਸੀਂ ਫਿਰ ਨਿਰਾਸ਼ਾ ਦੇ ਪੁੱਛ ਜਾਈਏ ਸੋਚੀਏ ਕੁਛ ਨਹੀਂ ਹੋ ਸਕਦਾ ਇਹ ਤਾਂ ਆ ਗਈ ਲੋਕਾਂ ਦੇ ਲਈ ਜਿਵੇਂ ਸਹਿਜ ਮਸਤ ਆ ਹੁਣ ਆਪਾਂ ਜਿਵੇਂ ਤੀਸਰਾ ਹਿੱਸੇ ਪੈ ਆਉਂਦੇ ਨਾਲ ਜੇ ਤੀਜਾ ਹਿੱਸਾ ਜਿਹੜਾ ਮਤਲਬ ਸਾਹਿਤਕਾਰਾਂ ਲਈ ਇਹ ਜਾਣਨਾ ਵੀ ਜੀਵਨ ਦੇ ਵਿੱਚ ਜਿਹੜੀ ਮਤਲਬ ਸਹਿਜ ਦੀ ਕੀ ਮਹੱਤਵ ਹੈ ਹੁਣ ਜਿਹੜੀ ਮਹੱਤਤਾ ਪਾਠਕਾਂ ਲਈ ਆ ਮਤਲਬ ਉਹ ਮਹੱਤਤਾ ਜੇ ਲੇਖਕ ਦੇ ਦਿਮਾਗ ਚ ਨਹੀਂ ਆ ਤਾਂ ਉਹ ਸਾਹਿਤਕ ਦੇ ਲੋਕਾਂ ਲਈ ਰਚ ਨਹੀਂ ਸਕਦੇ ਉਹ ਸਮਝ ਹੀ ਪਾ ਰਹੇ ਸਾਹਿਤ ਹੁੰਦਾ ਕੀ ਆ ਮੈਂ ਲਿਖਣਾ ਕਾਹਦੇ ਲਈ ਤੋ ਲੇਖਕ ਦਾ ਨਹੀਂ ਤਾਂ ਕੋਈ ਆਦੇਸ਼ ਆ ਨਾ ਕੋਈ ਉਹ ਆਪਣਾ ਨਿੱਜ ਦਾ ਵਰਣਨ ਕਰਨ ਲਈ ਜਿਵੇਂ ਆਪਣੇ ਅੱਜ ਕੱਲ੍ਹ ਚੱਲਦਾ ਕਵਿਤਾਵਾਂ 'ਚ ਖਾਸ ਤੌਰ 'ਤੇ ਆਪਣਾ ਨਿੱਜੀ ਦੁੱਖਾਂ ਦਾ ਉਹਦੇ ਮਤਲਬ ਦਿਲ 'ਚ ਕੀ ਪੜਾਸ ਹੋਇਆ ਆਪਣੀ ਪ੍ਰੇਮਿਕਾ ਪ੍ਰਤੀ ਆਪਣੇ ਘਰਦਿਆਂ ਪ੍ਰਤੀ ਜਾਂ ਸਮਾਜ ਪ੍ਰਤੀ ਉਹ ਪੜਾਸ ਆ ਉਹ ਲਿਖੀ ਜਾਂਦਾ ਉਹ ਇਸ ਤੋਂ ਵੱਧ ਕੁਛ ਨਹੀਂ ਆ ਉਹਦੇ 'ਚ ਉਹ ਕਵਿਤਾਵਾਂ ਦੇ ਵਿੱਚ ਆਮ ਤੌਰ 'ਤੇ ਬਹੁਤੀਆਂ ਕਵਿਤਾਵਾਂ ਦੇ ਵਿੱਚ ਮੈਂ ਇਹੀ ਲਿਖਿਆ ਗਿਆ ਕਿਉਂਕਿ ਬਹੁਤ ਕਈ ਉਨਤ ਜਿਹੜੇ ਆਪਣੇ ਮੰਨੇ ਪ੍ਰਮੰਨੇ ਕਵੀ ਨੇ ਉਹ ਵੀ ਨੇ ਜਾਂ ਮਤਲਬ ਆਪਣੇ ਮਤਲਬ ਸਮਾਜ ਦੇ ਜਿਹੜੇ ਆਪਾਂ ਫਰਜ਼ ਨਿਭਾਉਣੇ ਸੀ ਸਮਾਜ ਪ੍ਰਤੀ ਉਹ ਫਰਜ਼ਾਂ ਤੋਂ ਅਸੀਂ ਪਿੱਛੇ ਹਟ ਗਏ ਹਾਂ ਪਿੱਛੇ ਕਿਉਂ ਹਟ ਗਏ ਹਾਂ ਮਤਲਬ ਇਹਦੀ ਇੱਕ ਵਿਆਖਿਆ ਬਸ ਉਹਨਾਂ ਦੀ ਕਵਿਤਾਵਾਂ ਜਿਹਨਾਂ ਸਾਹਿਤ ਦੇ ਵਿੱਚ ਮਤਲਬ ਉਹਨੂੰ ਉਹ ਕਹਿੰਦੇ ਸਹੀ ਸਿੱਧ ਕਰਦੇ ਨੇ ਪਿੱਛੇ ਇਸ ਕਰਕੇ ਹਟ ਗਏ ਜਿਵੇਂ ਇੱਕ ਮਸ਼ਹੂਰ ਕਵੀ ਦੀ ਕਵਿਤਾ ਗਈ ਉਹਦੇ ਕਵਿਤਾ 'ਚ ਉਹ ਕਹਿੰਦਾ ਹੈਗਾ ਕਹਿੰਦਾ ਠੀਕ ਹੈ ਵੀ ਸਮਾਜ ਦੇ ਵਿੱਚ ਹਨੇਰਾ ਗਾ ਤੇ ਦੀਵਾ ਬਣ ਕੇ ਜਗਣਾ ਚਾਹੀਦਾ ਉਹ ਸਤਰਾ ਹੈ ਪਹਿਲੀ ਇਹਦਾ ਭਾਵ ਇਹ ਆ ਪਰ ਕਹਿੰਦਾ ਮਤਲਬ ਹਨੇਰਾ ਤਾਂ ਮੇਰੇ ਘਰੇ ਵੀ ਆ ਫਿਰ ਮੈਂ ਪਹਿਲਾਂ ਆਪਦੇ ਘਰੇ ਕਿਉਂ ਨਾ ਚਾਨਣ ਕਰਾਂ ਮੈਂ ਉਹਦਾ ਜਿਹੜਾ ਸਾਰ ਦਿੱਤਾ ਕਵਿਤਾ ਦਾ ਇਹ ਮਤਲਬ ਉਹ ਮਤਲਬ ਲੋਕਾਂ ਦੇ ਵਿੱਚ ਜਾ ਕੇ ਸਮਾਜ ਦੇ ਹਨੇਰੇ ਨੂੰ ਦੂਰ ਕਰਨ ਲਈ ਉਹ ਦੀਵਾ ਬਣ ਕੇ ਨਹੀਂ ਜਗਣਾ ਚਾਹੁੰਦਾ ਮਤਲਬ ਇਸ ਲਈ ਉਹ ਇਸ ਚੀਜ਼ ਨੂੰ ਸਹੀ ਸਿੱਧ ਕਰਨ ਲਈ ਇਹ ਵਿਆਖਿਆ ਦਿੰਦਾ ਵੀ ਮੇਰੇ ਘਰੇ ਆਪਦੇ ਹਨੇਰਾ ਮੈਂ ਇਸ ਕਰਕੇ ਮੈਂ ਪਹਿਲਾਂ ਘਰੇ ਆਪਦੇ ਦੀਵਾ ਬਣ ਕੇ ਜਗਾਂ ਮੈਂ ਪਹਿਲਾਂ ਘਰ ਨੂੰ ਆਪਣੇ ਠੀਕ ਕਰਨਾ ਇਹ ਉਹ ਮਤਲਬ ਇਹੀ ਹੁਣ ਲੋਕਾਂ ਦੇ ਵਿੱਚ ਗੱਲਾਂ ਜਾਂਦੀਆਂ ਨੇ ਤੇ ਲੋਕ ਵੀ ਤਾਂ ਇਹੀ ਸੋਚਣਗੇ ਨਾ ਲੋਕ ਵੀ ਇਹੀ ਪ੍ਰੇਰਨਾ ਲੈਣਗੇ ਸਾਹਿਤ ਤੋਂ ਵੀ ਠੀਕ ਹੈ ਆਪਦਾ ਘਰ ਸੁਧਾਰੋ ਬਾਕੀ ਗੱਲਾਂ ਬਾਅਦ ਲਿਖਾਂਗੇ ਮੈਂ ਇਹ ਸਾਹਿਤ ਦੀ ਕੀ ਮਤਲਬ ਸਾਹਿਤ ਕਿੰਨਾ ਵੱਡਾ ਜਿਹੜਾ ਇੱਕ ਲੋਕਾਂ ਦੇ ਵਿੱਚ ਨੁਕਸਾਨ ਮਤਲਬ ਇਹ ਜਾਂ ਸਾਹਿਤ ਦਾ ਕਰੂਗਾ ਤੇ ਆਪਾਂ ਇਹਦਾ ਅੰਦਾਜ਼ਾ ਲਾ ਸਕਦੇ ਹਾਂ ਤੇ ਇਹ ਸਾਹਿਤ ਨੁਕਸਾਨ ਕਰ ਰਿਹਾ ਸਾਡੀ ਪੀੜ੍ਹੀ ਦੇ ਵਿੱਚ ਪਰ ਸਾਡੇ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਮਤਲਬ ਕਿੱਦਾਂ ਸੋਚਦੇ ਨੇ ਮੈਂ ਬਹੁਤ ਵੱਡਾ ਦਬਕਾ ਜਿਹੜਾ ਹਰ ਬੰਦਾ ਹੈਗਾ ਹਰ ਪੜ੍ਹਿਆ ਲਿਖਿਆ ਬੰਦਾ ਕੋਈ ਗੱਲ ਕਰ ਲਓ ਅਸੀਂ ਜਿਵੇਂ ਬੁੱਕ ਸਟਾਲ ਤੇ ਖੜੇ ਹੁੰਦੇ ਸੀ ਹਰੇਕ ਬੰਦਾ ਇਹ ਕਹਿੰਦਾ ਕਾਕਾ ਪਹਿਲਾਂ ਆਪਦਾ ਕਰ ਸੁਧਾਰੋ ਵੀ ਜੇ ਘਰ ਨਾ ਸੁਧਰੇ ਫੇਰ ਸਮਾਜ ਨੂੰ ਵੀ ਧਰਤੀ ਦੇ ਹੋਰ ਸਮਾਜ ਤੋਂ ਵੀ ਨੱਕ ਚ ਰਹੇ ਤੇ ਸਾਡਾ ਇਕੱਲਾ ਘਰ ਸੁਧਰ ਜੂ, ਇਹ ਸੰਭਵ ਹੀ ਨਹੀਂ ਆ, ਇਹ ਵਿਗਿਆਨਿਕ ਤੌਰ ਤੇ ਗਲਤ ਗੱਲ ਆ। ਇਹ ਜਿਵੇਂ ਸਾਹਿਤ ਜੇ ਹੁਣ ਕਿਉਂਕਿ ਸਮਝਦੇ ਨਹੀਂ ਆ ਸਾਹਿਤ ਦੀ ਕੀ ਭੂਮਿਕਾ, ਸਾਹਿਤ ਲੋਕਾਂ ਤੇ ਕਿੰਨਾ ਸਹੀ ਅਸਰ ਪਾ ਸਕਦਾ ਕਿੰਨਾ ਗਲਤ ਅਸਰ ਪਾ ਸਕਦਾ, ਇਹ ਚੀਜ਼ ਨੂੰ ਸਮਝਦੇ ਨਹੀਂ ਆ ਕਿ ਸਾਹਿਤ ਦੀ ਮਹੱਤਤਾ ਕਿੰਨੀ ਆ। ਜੇ ਹੁਣ ਲੇਖਕ ਨੂੰ ਨਹੀਂ ਪਤਾ, ਜਿਵੇਂ ਪਹਿਲੀ ਗੱਲ ਆਪਾਂ ਦੇਖੀਏ ਵੀ ਲੋਕਾਂ ਨੂੰ ਕੀ ਦੇਣਾ ਗਾ, ਹੁਣ ਪੜ੍ਹੇ ਲਿਖੇ ਲੋਕਾਂ ਨੂੰ ਕੀ ਦੇਣਾ ਗਾ, ਪੜ੍ਹੇ ਲਿਖੇ ਲੋਕਾਂ ਨੂੰ ਕੀ ਆ, ਉਹਨਾਂ ਦੇ ਆਪਣੇ ਕਿੱਤੇ ਤੋਂ ਤੋੜ ਕੇ ਉਹਨਾਂ ਨੂੰ ਇੱਕ ਸਮਾਜ ਦੇ ਪ੍ਰਤੀ ਇੱਕ ਵਿਆਪਕ ਨਜ਼ਰੀਆ ਦੇਣਾ। ਹੁਣ ਜੇ ਇਹ ਚੀਜ਼ ਲੇਖਕ ਸੋਚੂਗਾ ਨਹੀਂ, ਕਦੇ ਦਿਮਾਗ ਚ ਆਊਗੀ ਨਹੀਂ, ਤਾਂ ਉਹ ਬੰਦਾ ਕਦੇ ਬਾਕੀ ਉਹਨਾਂ ਲੋਕਾਂ ਨੇ ਲਿਖ ਨਹੀਂ ਸਕਦਾ। ਹੁਣ ਇੱਕ ਡਾਕਟਰ ਲਈ ਨਾਵਲ ਲਿਖਣਾ ਹੋਵੇ, ਡਾਕਟਰ ਨੇ ਮੈਂ ਕਿਹਾ ਆਪਣੇ ਪੇਸ਼ੈਂਟ ਸੁਣਤਾ, ਇਸ ਤਰ੍ਹਾਂ ਪੇਸ਼ੈਂਟ ਆ ਮੇਰੀਆਂ ਉਦਾਹਰਨ ਜ਼ਿਆਦਾ ਆ ਜਾਂਦੀਆਂ ਨੇ। ਇੱਕ ਅਮੈਰੀਕਾ ਦਾ ਨਾਵਲ ਆ ਨੋਵਲਿਸਟ ਦਾ ਸਿਰਕਲੀਅਰ ਲੂਇਸ, ਉਹਨੇ ਐਰੋਸਮਿਥ ਇੱਕ ਨਾਵਲ ਲਿਖਿਆ, ਉਹ ਐਰੋਸਮਿਥ ਜਿਹੜਾ ਮਾਰਟਿਨ ਐਰੋਸਮਿਥ ਮੁੱਖ ਪਾਤਰ ਆ ਨਾਵਲ ਦਾ, ਉਹ ਡਾਕਟਰ ਰੱਖਦਾ, ਉਹ ਮੈਡੀਕਲ ਕਾਲਜ ਜਾਂਦਾ, ਉਹ ਪੜ੍ਹਦਾ ਉੱਥੇ, ਉਹ ਲੋਕਾਂ ਨੂੰ ਆਸ ਪਾਸ ਦੇਖਦਾ, ਉਹਦੇ ਸਾਰੇ ਡਾਕਟਰ ਕੀ ਸੋਚਦੇ ਨੇ, ਉਹ ਡਾਕਟਰ ਕੋਈ ਸੋਚਦਾ ਮੈਂ ਕਲੀਨਿਕ ਬਣਾਉਣੀ ਆ, ਸਰਜਰ ਕਹਿੰਦਾ ਮੈਂ ਇੰਨੇ ਓਪਰੇਸ਼ਨ ਕਰਨੇ ਨੇ ਵੱਡੇ ਹੋ ਗਏ, ਤੇ ਬਾਲਰ ਕਾਰਡ ਬਣਾਉਣਾ, ਉਹ ਇੱਕ ਜਿਹੜਾ ਸਾਥੀ ਉਹਦਾ ਇਹ ਮਕਸਦ ਆ ਜ਼ਿੰਦਗੀ ਦੇ ਵਿੱਚ। ਦੂਜਾ ਇੱਕ ਅੱਖ ਕਰਨ ਨੱਕ ਵਾਲੇ ਦਾ ਪ੍ਰੋਫੈਸਰ ਹੈਗਾ, ਉਹਦਾ ਉਹ ਭਾਸ਼ਣ ਦਿੰਦਾ ਵੀ ਉਹ ਭਾਸ਼ਣ ਕੀ ਦਿੰਦਾ, ਹਰ ਜਦੋਂ ਇੱਕ ਬੈਚ ਜਿਹੜਾ ਪਾਸ ਹੋ ਕੇ ਕਾਲਜ ਵਿੱਚ ਜਾਂਦਾ ਹੈਗਾ ਤਾਂ ਉਹ ਬੈਚ ਨੂੰ ਭਾਸ਼ਣ ਦਿੰਦਾ, ਤੇ ਭਾਸ਼ਣ ਦੇ ਵਿੱਚ ਉਹ ਕੀ ਦੱਸਦਾ ਹੈਗਾ, ਇਹ ਵੀ ਦੱਸਦਾ ਕਿ ਲੋਕਾਂ ਲਈ ਤੁਸੀਂ ਕੰਮ ਕਰਨੇ ਜਾ ਕੇ ਲੋਕਾਂ ਦੀ ਸੇਵਾ ਕਰਨੀ ਆ, ਲੋਕਾਂ ਨੂੰ ਦੇਖਭਾਲ ਕਰਨੀ ਆ, ਨਹੀਂ ਉਹ ਦੱਸਦਾ ਹੈ ਤੁਸੀਂ ਆਪਦੀ ਕਲੀਨਿਕ ਕਿਵੇਂ ਬਣਾਉਣੀ ਆ, ਕਲੀਨਿਕ ਦੇ ਵਿੱਚ ਤੁਸੀਂ ਆਪਦੇ ਕਲੀਨਿਕ ਦਾ ਦਰਵਾਜ਼ਾ ਸੂਰਜ ਚੜ੍ਹਦੇ ਕਿਵੇਂ ਰੱਖਣਾ, ਕਿ ਲਹਿੰਦੇ ਕਿਵੇਂ ਰੱਖਣਾ, ਫਰਨੀਚਰ ਕਿਹੋ ਜਿਹਾ ਰੱਖਣਾ, ਫਰਨੀਚਰ ਦਾ ਰੰਗ ਕਿਹੋ ਜਿਹਾ ਹੋਣਾ ਚਾਹੀਦਾ, ਤੇ ਤੁਹਾਡੀ ਜਿਹੜੀ ਮਰੀਜ਼ਾਂ ਨੂੰ ਦੇਖਣ ਵਾਲੀ ਜਿਹੜੀ ਕੈਬਨ ਆ ਉਹ ਕਿੰਨੀ ਚੌੜੀ ਤੇ ਕਿੰਨੀ ਲੰਬੀ ਹੋਣੀ ਚਾਹੀਦੀ ਆ, ਸ਼ੀਸ਼ਾ ਕਾਲਾ ਹੋਣਾ ਚਾਹੀਦਾ, ਚਿੱਟਾ ਹੋਣਾ ਚਾਹੀਦਾ, ਪਰਦੇ ਕਹਿ ਜਾਣੇ ਨੇ, ਇਹ ਜਿਹੜਾ ਭਾਸ਼ਣ ਆ ਡਾਕਟਰ ਦਾ, ਇਹ ਹਾਲਤ ਉਹਨਾਂ ਦੀ, ਉਹ ਮਤਲਬ ਵਿਅੰਗ ਕਰਦਾ ਡਾਕਟਰ ਦੇ, ਇਹ ਦੇਖੋ ਇੰਨੇ ਮਤਲਬ ਗਏ ਗੁਜਰੇ ਹੋ ਗਏ ਨੇ ਵੀ ਆਪਦੇ ਜਿਹੜੇ ਸਟੂਡੈਂਟ ਇੱਥੋਂ ਵਿਦਿਆਰਥੀ ਜਿਹੜੇ ਜਾਂਦੇ ਨੇ ਉਹਨਾਂ ਨੂੰ ਕੀ ਸਿਖਾ ਕੇ ਭੇਜਦੇ ਨੇ ਵਿਗਿਆਨ ਤੋਂ ਬਿਨਾਂ, ਸਿਰਫ ਇੰਨਾ ਬਸ। ਉਹਦੇ ਬਾਅਦ ਉਹ ਵਿਦਿਆਰਥੀ ਨਿਕਲਦਾ ਸਮਾਜ 'ਚ ਆਉਂਦਾ, ਸਮਾਜ ਦੇ ਵਿੱਚ ਫਿਰ ਉਹ ਬੇਚੈਨ ਆਤਮਾ ਗਈ, ਉਹ ਹੁਣ ਸਿੰਕਲੀਅਰ ਲੂਇਸ ਕੋਈ ਆਪਾਂ ਕਹਿੰਦੇ ਕੋਈ ਉਹ ਇਨਕਲਾਬੀ ਨਹੀਂ ਆ, ਕੋਈ ਉਹ ਮਾਰਸਵਾਦੀ ਨਹੀਂ ਆ, ਐਜਾ ਕੁਛ ਨਹੀਂ ਆ, ਉਹ ਇੱਕ ਆਮ ਪੱਤਰਕਾਰ ਆ ਜਿਹੜਾ ਬਾਕੀ ਲੋਕਾਂ ਦੀ ਪੀੜਾ ਦੇਖ ਕੇ ਉਹਨੂੰ ਲੱਗਦਾ ਵੀ ਕੁਛ ਹੋਣਾ ਚਾਹੀਦਾ, ਬਦਲਣਾ ਚਾਹੀਦਾ, ਸਿਰਫ ਇਸੇ 'ਚ ਉਹ ਪਾਤਰ ਨੂੰ ਸਿੱਧਦਾ ਗਾ, ਤੇ ਉਹ ਪਾਤਰ ਵੀ ਉੱਦਾਂ ਦੀ ਹੈ, ਉਹ ਸਾਰਾ ਦਿਨ ਨਿਰਾਸ਼ ਆ ਉਸ ਚੀਜ਼ ਤੋਂ, ਉਹ ਕਹਿੰਦਾ ਕਿਸ ਤਰ੍ਹਾਂ ਡਾਕਟਰ ਚੱਲੀ ਜਾਂਦੇ ਨੇ, ਇਹਨਾਂ ਨੂੰ ਆਪਣੇ ਕਿੱਤੇ ਦੀ ਕੋਈ ਪਰਵਾਹ ਨਹੀਂ ਆ, ਉਹ ਆਪਣੀ ਕਲੀਨਿਕ ਖੋਲ੍ਹਦਾ, ਕਲੀਨਿਕ ਤੋਂ ਬਹੁਤ ਜਲਦੀ ਨਿਰਾਸ਼ ਹੋ ਜਾਂਦਾ, ਫਿਰ ਉਹ ਕਹਿੰਦਾ ਵੀ ਨਹੀਂ ਮੈਂ ਆਪਣੇ ਕਿੱਤੇ 'ਚ ਨਹੀਂ ਜਾਣਾ ਹੈਗਾ, ਮੈਂ ਤਾਂ ਪਬਲਿਕ ਹੈਲਥ ਲਈ ਕੰਮ ਕਰਦਾ, ਪਬਲਿਕ ਹੈਲਥ ਦਾ ਇੱਕ ਸਬਜੈਕਟ ਹੁੰਦਾ ਹੈ ਜਿਹਦੇ 'ਚ ਮਤਲਬ ਲੋਕਾਂ ਨੂੰ ਬਿਮਾਰੀਆਂ ਦੀ ਰੋਕਥਾਮ ਬਾਰੇ ਦੱਸਿਆ ਜਾਂਦਾ ਹੈ, ਵੀ ਤੁਸੀਂ ਬਿਮਾਰੀ ਤੋਂ ਬਚਣਾ ਕਿਵੇਂ ਹੈਗਾ, ਇੱਕ ਤਾਂ ਬਿਮਾਰੀ ਦਾ ਇਲਾਜ ਕਰਨਾ, ਇੱਕ ਬ੍ਰਾਂਚ ਜਿਵੇਂ ਮੈਡੀਕਲ ਪੀਪਲ ਦੀ ਬਿਮਾਰੀ ਤੋਂ ਬਚਣਾ ਕਿਵੇਂ ਹੈ, ਇਸ ਕੰਮ 'ਚ ਲੈ ਜਾਂਦਾ, ਇਸ ਕੰਮ ਜਾਂਦਾ ਉਹ ਇੱਥੇ ਆ ਕੇ ਦੇਖਦਾ ਵੀ ਇੱਥੇ ਯਾਰ ਉਹੀ ਹਾਲ ਆ, ਇੱਥੇ ਤਾਂ ਜਿਹੜਾ ਕੰਮ ਹੋ ਰਿਹਾ ਜਿਹੜੇ ਡਾਕਟਰ ਨੇ ਅੱਗੇ ਵਾਲੇ ਬੰਦੇ ਨੇ ਉਹਨਾਂ ਦਾ ਕੰਮ ਕੀ ਆ, ਰਾਜਨੀਤੀ ਦੀਆਂ ਪੌੜੀਆਂ ਚੜ੍ਹਨਾ, ਲੋਕਾਂ ਦੇ ਵਿੱਚ ਮਤਲਬ ਭਲਾਈ ਦੇ ਕੰਮ ਕਰ ਕਰਕੇ ਲੋਕਾਂ ਦੇ ਵਿੱਚ ਆਪਣੀ ਰੈਪੂਟੇਸ਼ਨ ਕਿਵੇਂ ਬਣਾਉਣੀ ਆ, ਫਿਰ ਉਹਨੇ ਸੈਨੇਟ ਦਾ ਮੈਂਬਰ ਦੇ ਤੌਰ 'ਤੇ ਉਮੀਦਵਾਰ ਕਰਨਾ, ਤੇ ਫਲਾਂ ਪਾਰਟੀ ਨਾਲ ਉਹਨੇ ਪਹਿਲੀ ਸੰਪਰਕ ਕਰ ਰੱਖਿਆ ਗਿਆ ਤੁਸੀਂ ਮੈਨੂੰ ਉਮੀਦਵਾਰ ਬਣਾਓਗੇ ਤੇ ਮੈਂ ਜਿੱਤ ਕੇ ਤੁਹਾਡੇ ਆਹ ਕੰਮ ਕਰੂੰਗਾ, ਇੱਥੇ ਆ ਕੇ ਉਹ ਹੋਰ ਬਹੁਤ ਤੰਗ ਹੋ ਜਾਂਦਾ, ਫਿਰ ਉਹ ਕਹਿੰਦਾ ਨਹੀਂ ਇਹ ਵੀ ਨਹੀਂ ਕਰਨਾ, ਮੈਂ ਖੋਜ ਕਰਨੀ ਆ ਕੋਈ ਨਵੀਂ ਦਵਾਈ ਲੱਭਣੀ ਆ, ਇਹੋ ਜਿਹੀ ਦਵਾਈ ਲੱਭਣੀ ਜਿਹਦੇ ਨਾਲ ਸਾਰੀਆਂ ਬਿਮਾਰੀਆਂ ਦੀ ਖਾਸ ਤੌਰ 'ਤੇ ਪਲੇਗ ਦਾ ਇਲਾਜ ਸੀ, ਹਨਾ, ਫਿਰ ਉਹ ਇਹ ਇਲਾਜ ਕਰਨ ਇਹ ਬਿਮਾਰੀ ਮਤਲਬ ਦਵਾਈ ਲੱਭਣ ਲਈ ਲੈਬੋਰਟਰੀ ਚਲਾ ਜਾਂਦਾ, ਲੈਬੋਰਟਰੀ 'ਚ ਵੀ ਉਹੀ ਪੁੱਛਾ ਰਿਹਾ, ਲੈਬੋਰਟਰੀ 'ਚ ਉਹ ਜੇ ਖੋਜ ਕਰ ਹੀ ਰਿਹਾ ਹੈਗਾ ਉਹ ਪਤਾ ਲੱਗ ਜਾਂਦਾ ਵੀ ਇਹ ਦਵਾਈ ਸਫਲ ਆ ਗਈ, ਉਹਦੇ ਲੈਬੋਰਟਰੀ ਦੇ ਮਾਲਕ ਹਨ, ਉਹ ਮਾਲਕ ਕਹਿੰਦਾ ਵੀ ਤੂੰ ਜਲਦੀ ਦਿਨੇ ਆਪਦੀ ਖੋਜ ਦੇ ਵਿੱਚੋਂ ਦਵਾਈ ਕੱਢ ਤੇ ਅਸੀਂ ਇਹਨੂੰ ਲਾਂਚ ਕਰਨਾ ਮਾਰਕੀਟ ਦੇ ਵਿੱਚ, ਜੇ ਹੁਣ ਪਲੇਗ ਫੈਲੀ ਹੈ ਦੁਨੀਆਂ ਦੇ ਵਿੱਚ ਅਸੀਂ ਫਾਇਦਾ ਕਮਾਉਣਾ ਗਾ, ਦੋ ਸਾਲਾਂ ਨੂੰ ਪਲੇਗ ਚਲੀ ਜਾਣੀ ਆ, ਫਿਰ ਤੁਸੀਂ ਕੀ ਕਰਾਉਣਾ ਚਾਹੁੰਦੇ, ਉਹ ਮੰਨਦਾ ਨਹੀਂ ਆ, ਉਹ ਕਹਿੰਦਾ ਮੈਂ ਤਾਂ ਇਹ ਸਿੱਧ ਕਰਨਾ ਵੀ ਇਹਦੇ ਕੋਈ ਸਾਈਡ ਇਫੈਕਟ ਨਹੀਂ ਆ, ਉਹ ਕਹਿੰਦਾ ਸਾਈਡ ਇਫੈਕਟ ਬਾਅਦ ਸਿੱਧ ਹੋਈ ਜਾਣਗੇ, ਇਹਦਾ ਕੀ ਸਾਈਡ ਇਫੈਕਟ ਆ, ਤੂੰ ਦਵਾਈ ਵੇਚ ਆ, ਉੱਥੋਂ ਉਹਨੂੰ ਕਿਉਂਕਿ ਉਹਨੂੰ ਬਕਾਇਦਾ ਦੇ ਵਿੱਚ ਪਲੇਗ ਫੈਲ ਜਾਂਦੀ ਆ, ਉੱਥੇ ਨੂੰ ਭੇਜ ਦਿੱਤਾ ਜਾਂਦਾ, ਉੱਥੇ ਉਹ 6-7 ਮਹੀਨੇ ਕੰਮ ਕਰਕੇ ਤੰਗ ਆ ਜਾਂਦਾ, ਉਹ ਛੱਡ ਆਉਂਦਾ, ਉਹਦੇ ਬਾਅਦ ਉਹ ਜੰਗਲ 'ਚ ਚਲਾ ਜਾਂਦਾ, ਮਤਲਬ ਅੰਤ ਉਹਦਾ ਜਿਹੜਾ ਨਾਵਲ ਦਾ ਇਹ ਆ, ਉਹ ਜੰਗਲ ਚਲਾ ਜਾਂਦਾ, ਸਾਰੀ ਦੁਨੀਆਂ ਤੰਗ ਹੋ ਗਈ, ਠੀਕ ਹੈ ਜਿਵੇਂ ਉਹ ਨਾਵਲਕਾਰ ਨੇ ਕੋਈ ਬਾਕੀ ਉਹਨੇ ਕੋਈ ਆਪਣਾ ਨਤੀਜਾ ਨਹੀਂ ਦਿੱਤਾ, ਉਹਨੇ ਕੋਈ ਰਾਹ ਨਹੀਂ ਦੱਸਿਆ ਵੀ ਆਹ ਰਾਹ ਆ ਰਾਹ ਤੇ ਜੋ ਡਾਕਟਰ ਚੱਲਦਾ ਤਾਂ ਲੋਕਾਂ ਨੂੰ ਇਕੱਠੇ ਕਰਦਾ ਇਨਕਲਾਬ ਕਰ ਦਿੰਦਾ, ਨਹੀਂ ਇਹ ਕੁਛ ਨਹੀਂ ਕੀਤਾ ਉਹਨੇ, ਪਰ ਉਹਨੇ ਬੇਚੈਨੀ ਦਿੱਤੀ, ਮੈਂ ਇੱਕ ਡਾਕਟਰ ਜਿਹੜਾ ਪੜੂਗਾ ਉਹ ਬੇਚੈਨ ਹੋਊਗਾ ਵੀ ਸਾਡੇ ਸਾਹਮਣੇ ਵੀ ਤਾਂ ਇਹ ਕੁਛ ਹੋ ਰਿਹਾ ਨਾ, ਵੀ ਸਾਡੇ ਸਾਹਮਣੇ ਵੀ ਫਿਰ ਕੀ ਇਹੀ ਰਾਹ ਬਣਾਇਆ ਜਾਵੇ ਜੰਗਲ ਚਲਾ ਜਾਵੇ, ਇਹ ਬੰਦਾ ਅੱਗੇ ਸੋਚੂਗਾ, ਕੋਈ ਹੋਰ ਸੋਚੀ ਕੁਝ ਥੋੜ੍ਹੀ ਜਿਹਾ, ਹੁਣ ਸੈਂਕਲਰ ਲੂਇਸ ਨਹੀਂ ਕਹਿਣਾ ਸਾਰਾ ਕੁਛ ਮਾਰਚ ਦੱਸਦਾ ਦੇ ਨਾਲ, ਇਹ ਕੋਈ ਜ਼ਰੂਰੀ ਨਹੀਂ ਹੈਗਾ, ਉਹਨੇ ਬਸ ਇਹ ਦੱਸਤਾ ਵੀ ਬੇਚੈਨ ਹੋ ਜਾਓ। ਹੁਣ ਜੇ ਸਾਹਿਤਕਾਰ ਪੜ੍ਹੇ ਲਿਖੇ ਲੋਕਾਂ ਨੂੰ ਬੇਚੈਨ ਨਹੀਂ ਕਰ ਪਾਉਂਦਾ, ਉਹਨਾਂ ਦੀ ਅੰਤਰ ਆਤਮਾ ਤੇ ਮਤਲਬ ਇੱਕ ਜਿਵੇਂ ਕਹਿੰਦੇ ਵੀ ਮਤਲਬ ਇੱਕ ਜਾਨਵਰ ਨੂੰ ਤਾਂ ਉਹ ਸ਼ਾਇਦ ਕਿਸ ਕੰਮ ਦਾ, ਕਿਸੇ ਕੰਮ ਦਾ ਕੋਈ ਫਾਇਦਾ ਨੀ। ਹੁਣ ਉਹ ਸਿੰਕਲੇਅਰ ਲੂਇਸ ਦਾ ਨਾਵਲ ਪੜ੍ਹ ਕੇ ਬੰਦਾ ਬੇਚੈਨ ਹੁੰਦਾ, ਉਹ ਕਈ ਦਿਨ ਨੀਂਦ ਨੀ ਆਉਂਦੀ। ਬਾਕੀ ਜਿਹੜਾ ਬੰਦਾ ਥੋੜਾ ਬਹੁਤ ਮਤਲਬ ਸੰਵੇਦਨਸ਼ੀਲ ਹੋਊਗਾ, ਤੇ ਸੰਵੇਦਨਸ਼ੀਲ ਲੋਕੀ ਹੁੰਦੇ ਨੇ, ਜਿਹੜੇ ਡਾਕਟਰ ਆਪਣੇ ਸਾਹਮਣੇ ਮਰੀਜ਼ਾਂ ਨੂੰ ਮਰਦੇ ਦੇਖਦੇ ਨੇ, ਉਹ ਸੰਵੇਦਨਸ਼ੀਲ ਹੁੰਦੇ ਨੇ ਅੰਦਰ, ਬਿਲਕੁਲ ਹੁੰਦੇ ਨੇ। ਬਿਲਕੁਲ ਮਰੇ ਹੋਏ ਆਤਮਾ ਵਾਲੇ ਲੋਕ ਬਹੁਤ ਥੋੜੇ ਹੁੰਦੇ ਨੇ ਆਪਾਂ ਕਹਿ ਦਈਏ। ਬਾਕੀ ਹੋ ਸਕਦਾ ਇਹ ਕੋਈ ਮਰੀ ਆਤਮਾ ਵਾਲਾ ਹੋਵੇ ਜਿਹਨੂੰ ਪੜ੍ਹ ਕੇ ਕੁਛ ਵੀ ਨਾ ਹੋਵੇ, ਪਰ ਨਹੀਂ ਇਹ ਲੋਕ ਘੱਟ ਹੀ ਹੁੰਦੇ ਨੇ, ਇੰਨੀ ਕੁ ਆਪਣੂੰ ਆਸ਼ਾਵਾਦ ਹੋਣਾ ਚਾਹੀਦਾ। ਇਹਦੇ ਜਿਵੇਂ ਹੋਰ ਲੋਕਾਂ ਲਈ, ਇੰਜੀਨੀਅਰਾਂ ਲਈ, ਵਕੀਲਾਂ ਲਈ, ਮਾਸਟਰਾਂ ਲਈ, ਉਹਨੇ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਗੱਲਾਂ, ਬਾਕੀ ਉਹਨਾਂ ਨੂੰ ਬੇਚੈਨ ਕਰਨਾ, ਇਹ ਪੜ੍ਹੇ ਲਿਖੇ ਲੋਕਾਂ ਨੂੰ ਬੇਚੈਨ ਕਰਨਾ। ਜਿਵੇਂ ਇਹ ਮੰਤਵ ਜੇ ਲੇਖ ਦੇ ਮਨ ਚ ਨਹੀਂ ਹੋਊਗਾ, ਤਾਂ ਬਸ ਫਿਰ ਉਹ ਕੂੜਾ ਕਰਕਟ ਲਿਖੂਗਾ, ਉਹ ਕਹਾਣੀਆਂ ਲਿਖੂਗਾ, ਡਾਕਟਰਾਂ ਦੇ ਤਵੇ ਲਾਊਗਾ। ਹੁਣ ਜਿਵੇਂ ਉਹ ਬੰਦੇ ਨੇ ਤਵਾ ਵੀ ਲਾਇਆ ਡਾਕਟਰਾਂ ਤੇ, ਪਰ ਤਵਾ ਲਾਉਣ ਦੇ ਨਾਲ ਨਾਲ ਉਹਨਾਂ ਨੇ ਬੇਚੈਨੀ ਵੀ ਦਿੱਤੀ। ਸਾਡੇ ਕੀ ਆ, ਤਵਾ ਲਾਇਆ ਜਾਂਦਾ, ਦੇਖੋ ਜੀ ਡਾਕਟਰ ਕਿ ਦਵਾਈਆਂ ਵੇਚੀ ਜਾਂਦੇ ਨੇ। ਇਹ ਦਿਖਾ ਦੇਣਗੇ ਨਾਵਲ ਦੇ ਵਿੱਚ ਵੀ ਡਾਕਟਰ ਦਾ ਏਜੰਟੀ ਕਰਦਾ ਗਾ ਕੰਪਨੀਆਂ ਦੀ, ਲੇਖਣ ਵਿੱਚ ਵੀ ਇਹੋ ਚੱਲਦਾ ਗਾ। ਇਹ ਦਿਖਾ ਦੇਣਗੇ ਵੀ ਦੇਖੋ ਪੋਸਟਮਾਰਟਮ ਵਾਲੇ ਡਾਕਟਰ ਕਿੰਨੇ ਉਹ ਹੁੰਦੇ ਨੇ, ਨਿਰਦਈ ਹੁੰਦੇ ਨੇ, ਇਹ ਬੰਦੇ ਨੂੰ ਕਿਵੇਂ ਚੀਰ ਦਿੰਦੇ ਨੇ, ਕੁਛ ਨੀ ਉਹਨੂੰ ਕਰ ਦਿੰਦਾ, ਹਨਾ, ਇਹ ਸਾਰਾ ਕੁਝ ਦਿਖਾ ਦੇਣਗੇ। ਪਰ ਉਹ ਬੰਦਾ ਉਹ ਡਾਕਟਰ ਪੜ੍ਹੂਗੀ, ਉਹਨੂੰ ਪਤਾ ਯਾਰ ਕੀ ਆ ਯਾਰ, ਮੈਨੂੰ ਗਾਲਾ ਹੀ ਕੱਢੂਗਾ, ਕੀ ਪੜ੍ਹਨਾ ਕਾਹਦੇ ਵਾਸਤੇ, ਉਹ ਨਹੀਂ ਪੜ੍ਹੂਗਾ ਇਸ ਚੀਜ਼ ਨੂੰ। ਇਹ ਚੱਕਰ ਕੀ ਹੈ, ਕਿਉਂਕਿ ਉਹ ਮਤਲਬ ਉਹੀ ਜੀਵਨ ਤੇ ਜਿਹੜਾ ਸ਼ਾਇਦ ਜਿਹੜੀ ਮਹੱਤਤਾ ਗਈ ਮਨੁੱਖ ਨੂੰ ਬਦਲ ਲਈ, ਜਿਹੜੀ ਸ਼ਾਇਦ ਦੀ ਮਹੱਤਤਾ ਗਈ, ਉਹ ਜਿਹੜਾ ਲੇਖਕਾ ਗੰਭੀਰਤਾ ਨਾਲ ਉਹ ਆਤਮਸਾਤ ਨਹੀਂ ਕਰਦਾ, ਆਪਣੇ ਜਿਹੜੇ ਮਨ ਦੇ ਵਿੱਚ ਨਹੀਂ ਵਸਦਾ, ਉਹਨੂੰ ਮੰਤਵ ਹੀ ਨਹੀਂ ਪਤਾ ਗਾ ਸ਼ਾਇਦ ਮੈਂ ਕਾਹਦੇ ਲਈ ਲਿਖ ਰਿਹਾ। ਇਹਦੀ ਆਮ ਪਾਠਕਾਂ ਦੇ ਵਿੱਚ ਆਪਾਂ ਦੂਜੇ ਪਾਸੇ ਲਈ, ਆਮ ਪਾਠਕਾਂ ਲਈ, ਆਮ ਪਾਠਕਾਂ ਲਈ ਵੀ ਉਹ ਇਹੋ ਜਿਹੇ ਔਖੇ ਔਖੇ ਕਹਾਣੀਆਂ ਜਸੂਸੀ ਕਿਸਮ ਦੇ ਨਾਵਲ ਲਿਖਦੇ ਰਹਿੰਦੇ ਨੇ, ਜਿਹੜੇ ਲੋਕ ਰਹਿੰਦੇ ਨੇ, ਤੇ ਬਹੁਤਾ ਉਹਦੇ ਚ ਉਪਦੇਸ਼ ਹੈ। ਬਾਕੀ ਉਹਦੇ ਚ ਜਿਵੇਂ ਆਪਾਂ ਕਹਿੰਦੇ ਪਾਤਰ ਨੇ ਆਪਸ ਵਿੱਚ ਗੱਲਾਂ ਨਹੀਂ ਕਰਦੇ, ਜਿਹੜਾ ਲੇਖਕ ਹੈਗਾ ਉਹ ਵੀ ਗੱਜੀ ਜਾਂਦਾ ਹੈਗਾ, ਉਹ ਮਗਰ ਚਾਰ ਚਾਰ ਪੰਜ ਪੰਜ ਪੇਜ ਦੇ ਲੰਬੇ ਲੰਬੇ ਭਾਸ਼ਣ ਦੇ ਜਾਂਦਾ, ਪਾਤਰਾਂ ਦੇ ਆਪਸ ਵਿੱਚ ਕੋਈ ਬੋਲਚਾਲ ਨਹੀਂ ਹੈ। ਹੁਣ ਪਾਤਰ ਜਿਹੜਾ ਪੜ੍ਹ ਕੇ ਸਮਝੋ ਕੀ ਉਹਨੂੰ, ਉਹਨੂੰ ਲੇਖ ਜਿਹੜਾ ਲੇਖ ਸੋਚੇ ਇਸ ਗੱਲ ਤੇ ਵੀ ਜਦੋਂ ਜਿਹੜੇ ਆਮ ਪਾਠਕ ਨੇ ਉਹ ਇਹ ਸੋਚ ਨੀ ਸਕਦੇ ਕਿ ਸਾਡੇ ਵਰਗੇ ਬੰਦੇ ਨਾਵਲ ਚ ਨੇ, ਹਨਾ, ਦੇਖੋ ਕਹਿ ਜਿਹੀਆਂ ਗੱਲਾਂ ਕੀਤੀਆਂ ਨੇ, ਹਨਾ, ਤੇ ਅਸੀਂ ਕਿਉਂ ਇਹ ਗੱਲਾਂ ਕਰਦੇ, ਸਾਨੂੰ ਵੀ ਇਹ ਗੱਲਾਂ ਕਰਨੀਆਂ ਚਾਹੀਦੀਆਂ ਨੇ, ਹਨਾ। ਦੂਜੀ ਗੱਲ, ਉਹ ਆਮ ਲੋਕਾਂ ਦੀਆਂ ਗੱਲਾਂ ਦੇ ਵਿੱਚੋਂ ਕੀ ਗੱਲਾਂ ਕਰਦਾ ਹੋਵੇ, ਹਨਾ, ਤਾਂ ਸਾਡੇ ਨਾਵਲਾਂ ਦੇ ਵਿੱਚ ਅਸੀਂ ਬਹੁਤ ਕਮੀ ਹੈ। ਬਾਕੀ ਜ਼ਿਆਦਾ ਉਹੀ ਉਪਦੇਸ਼, ਲੋਕ ਆਏ ਨੀ ਹੁੰਦੇ, ਲੋਕਾਂ ਨੂੰ ਆਇਆ ਹੋਣਾ ਚਾਹੀਦਾ। ਇਹ ਲੋਕੀ ਬਹੁਤ ਸਿੱਧੀ ਸਿੱਧੀਆਂ ਗੱਲਾਂ ਹੁੰਦੀਆਂ, ਕੋਈ ਨੀ ਕਰਦਾ, ਇਹ ਤਾਂ ਕੋਈ ਅਸਰ ਨਹੀਂ ਹੁੰਦਾ ਲੋਕਾਂ ਦੇ ਅਸਰ ਉਹਨਾਂ ਗੱਲਾਂ ਨਹੀਂ ਹੁੰਦਾ, ਬਾਕੀ ਜਿਹੜੀ ਉਹਨਾਂ ਜ਼ਿੰਦਗੀ ਨਾਲ ਜੁੜੀ ਹੁੰਦੀ ਹੈ, ਜ਼ਿੰਦਗੀ ਨਾਲ ਜੋੜ ਕੇ ਉਹਨੂੰ ਨਵੀਆਂ ਗੱਲਾਂ ਦੱਸਣੀਆਂ, ਤਾਂ ਹੀ ਉਹ ਲੋਕਾਂ ਦੇ ਵਿੱਚ ਪਾਪੂਲਰ ਹੋਊਗਾ, ਤਾਂ ਹੀ ਉਹ ਲੋਕਾਂ ਨੂੰ ਸਮਝ ਪਾਊਗਾ। ਇੱਕ ਤਾਂ ਜਿਵੇਂ ਇਹ ਹੈ ਵੀ ਲੋਕਾਂ ਦੀ ਜ਼ਿੰਦਗੀ ਨਾਲ ਜੋੜ ਕੇ ਉਹਨਾਂ ਜਿਹੜੇ ਸਾਥੀ ਨੇ ਉਹ ਪੇਸ਼ ਕਰਨੇ, ਉਹਨਾਂ ਨਾਲ ਜ਼ਿੰਦਗੀ ਨਾਲ ਜੋੜ ਕੇ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨੂੰ ਹੁਲਾਰਾ ਦੇਣਾ, ਉਹਨਾਂ ਵਿੱਚ ਨਵੀਂ ਆਸ ਜਗਾਉਣੀ, ਇੱਕ ਤਾਂ ਇਹ ਚੀਜ਼ ਆ। ਦੂਜਾ ਜਿਵੇਂ ਸਾਡੇ ਸਾਹਿਤ ਦੇ ਵਿੱਚ ਗੈਰ ਵਿਗਿਆਨਿਕ ਦਾ ਬਹੁਤ ਭਾਰੂ, ਇਹ ਵੀ ਇੱਕ ਹੈ, ਜਿਵੇਂ ਜਿਹੜੀਆਂ ਗੱਲਾਂ ਵਿਗਿਆਨਿਕ ਹੀ ਨਹੀਂ ਆ ਉਹ ਸਾਹਿਤ ਵਿੱਚ ਆ ਜਾਂਦੀਆਂ ਨੇ, ਇਹਦਾ ਵੀ ਇੱਕ ਪੰਗਾ, ਇਹ ਸਾਹਿਤਕਾਰ ਅਧਿਐਨ ਦੀ ਕਮੀ ਆ, ਜੋ ਵਿਗਿਆਨ ਨੂੰ ਪੜ੍ਹਦੀ ਨਹੀਂ ਆ, ਕਿੰਨੀ ਵੱਡੀ ਮੁਸ਼ਕਿਲ ਆ। ਤੁਸੀਂ ਰੂਸ ਦੇ ਨਾਵਲ ਪੜ੍ਹੋਗੇ, ਰੂਸ ਦੇ ਨਾਵਲ ਵੀ ਤਾਂ ਆਮ ਲੋਕੀ ਪੜ੍ਹਦੇ ਸੀ ਨਾ, ਬਾਕੀ ਤੁਰਗੇਨੇਵ ਦੇ ਨਾਵਲ ਪੜ੍ਹੋ, ਚਰਨ ਸ਼ਵਾਸ਼ਕੀ ਦੇ ਨਾਵਲ ਪੜ੍ਹੋ, ਹੋਰ ਸਾਹਿਤਕਾਰਾਂ ਦੇ ਨਾਵਲ ਪੜ੍ਹੋ, ਬਾਕੀ ਉੱਥੋਂ ਦੇ ਇਹ ਤਾਂ ਹੈ ਜਿਹੜੇ ਉੱਥੋਂ ਦੇ ਕੋਈ ਚੁਣਿੰਦਾ ਲੋਕ ਪੜ੍ਹਦੇ ਹੋਣਗੇ ਨਾਵਲ, ਉਹਨਾਂ ਦੇ ਨਾਵਲਾਂ ਦੇ ਚੱਲ ਕੇ ਲੱਖਾਂ ਕਾਪੀਆਂ ਛਪਦੀਆਂ ਸੀਗੀਆਂ, ਆਪਣੇ ਤਾਂ ਹਜ਼ਾਰਾਂ ਚ ਬਹੁਤ ਮੁਸ਼ਕਿਲ ਨਾਲ ਨਾਵਲ ਛਪਣ ਲੱਗੇ, ਤੇ ਮੈਨੂੰ ਤਾਂ ਲੱਗਦਾ 2-4 ਹਜ਼ਾਰ ਛਪਦੇ, ਬਹੁਤ ਵੱਡੀ ਗੱਲ ਆਪਣੇ ਕਰੀਜ਼ ਨੂੰ, ਤੇ ਉਹਨਾਂ ਦੇ ਨਾਵਲਾਂ ਦੀਆਂ ਉੱਥੇ 5-5 ਲੱਖ 10-10 ਲੱਖ ਕਾਪੀਆਂ ਦੂਸਰੀ ਵਾਰ ਛਪਦੀਆਂ ਸੀਗੀਆਂ, ਇਹਦਾ ਮਤਲਬ ਬਹੁਤ ਵੱਡੀ ਗਿਣਤੀ ਆਮ ਲੋਕ ਪੜ੍ਹਦੇ ਹੋਣਗੇ। ਉਹਨਾਂ ਦੇ ਨਾਵਲਾਂ ਦੇ ਬਕਾਇਦਾ ਉਸ ਸਮੇਂ ਵਿਗਿਆਨ ਦੇ ਵਿੱਚ, ਸਾਹਿਤ ਦੇ ਸਿਧਾਂਤ ਦੇ ਖੇਤਰ ਦੇ ਵਿੱਚ, ਫਿਜਿਕਸ ਦੇ ਵਿੱਚ, ਮੈਥ ਦੇ ਵਿੱਚ ਕਿੰਨਾ ਗੱਲਾਂ ਦੇ ਬਹਿਸਾਂ ਚੱਲ ਰਹੀਆਂ ਨੇ, ਖੇਤੀ ਦੀ ਤਕਨੀਕ ਤੇ ਕਿਹੜੀਆਂ ਬਹਿਸਾਂ ਚੱਲ ਰਹੀਆਂ ਨੇ, ਕਿਹੜੇ ਵਿਗਿਆਨੀ ਕੰਮ ਕਰ ਰਹੇ ਨੇ, ਇਹ ਨਾਵਲਾਂ ਦੇ ਵਿੱਚ ਜ਼ਿਕਰ ਆਉਂਦਾ ਉਹਨਾਂ ਦਾ, ਤੇ ਉਹ ਖਾਣੇ ਦੇ ਮੇਜ਼ ਤੇ ਬਹਿ ਕੇ ਇਹੀ ਜਿਹੀਆਂ ਗੱਲਾਂ ਕਰਦੇ ਉਹਨਾਂ ਦੇ ਪਾਤਰ, ਵੀ ਤੂੰ ਫਲਾਣਾ ਜਿਹੜਾ ਮੈਥਮੈਟੀਸ਼ੀਅਨ ਆਇਆ ਤੂੰ ਉਹਦਾ ਆਹ ਸਿਧਾਂਤ ਪੜ੍ਹਿਆ, ਦੂਜਾ ਕਹਿੰਦਾ ਨਹੀਂ ਉਹਦੇ ਚਾਹ ਗਲਤੀ ਹੈਗੀ, ਉਹ ਕਹਿੰਦਾ ਨਹੀਂ ਗਲਤੀ ਨਹੀਂ ਹੈਗੀ, ਇਹਨਾਂ ਦੇ ਬਹਿਸਾਂ ਹੁੰਦੀਆਂ ਉਹਨਾਂ ਦੇ ਵਿੱਚ, ਇਹ ਗੱਲਾਂ ਆਮ ਲੋਕਾਂ ਦੇ ਵਿੱਚ ਲੈ ਕੇ ਜਾਂਦੀਆਂ ਸਾਹਿਤ ਦੇ ਰੂਪ ਚ। ਹੁਣ ਇੱਕ ਜਿਹੜਾ ਸਿੱਧਾ ਸਿੱਧਾ ਵਿਗਿਆਨੀ ਆ ਉਹ ਉਹਨਾਂ ਰੂਪਾਂ ਦੇ ਵਿੱਚ ਉਹ ਲੋਕਾਂ ਦੇ ਲੈ ਕੇ ਨਹੀਂ ਜਾ ਸਕਦਾ ਗੱਲ, ਉਹ ਬਹਿਸ ਲੋਕਾਂ ਦੀ ਨਹੀਂ ਜਾਊਗਾ। ਅਸੀਂ ਮਤਲਬ ਸਾਹਿਤ ਦੇ ਨਾਲ ਨਾਲ ਅਸੀਂ ਉਹਨਾਂ ਨੂੰ ਵਿਗਿਆਨ ਵੀ ਦਿੰਦੇ ਹਾਂ, ਉਹ ਕਿੰਨੇ ਮਤਲਬ ਮਹਾਨ ਲੇਖ ਸੀਗੇ, ਆਪਾਂ ਸੋਚੀ ਉਹਨਾਂ ਦੇ ਕਿੰਨੇ ਉਹ ਮਤਲਬ ਲੋਕਾਂ ਪ੍ਰਤੀ ਸਮਰਪਿਤ ਸੀਗੇ, ਹੁਣ ਲੋਕਾਂ ਦੀਆਂ ਜ਼ਰੂਰਤਾਂ ਬਾਰੇ ਕਿੰਨਾ ਪਤਾ ਸੀਗਾ, ਬਾਕੀ ਲੋਕਾਂ ਨੂੰ, ਕਿਉਂਕਿ ਉਹਨਾਂ ਦੇ ਲੋਕ ਤਾਂ ਅਨਪੜ੍ਹ ਸੀਗੇ, ਸਕੂਲ ਵੀ ਨਹੀਂ ਸੀਗੇ, ਉਹਨਾਂ ਦਾ ਵਿਗਿਆਨ ਵੀ ਨਹੀਂ ਜਾਂਦਾ ਸੀ ਉਸ ਟਾਈਮ 'ਚ ਉਹਨਾਂ ਦੇ, ਵੀ ਕੋਈ ਮੈਥਮੈਟਿਕਸ ਦੇ ਜਾਂ ਜਿਸ ਕਮਿਸਟਰੀ ਦੇ ਪੀੜੀ ਲੱਗਦੇ ਹੋਣ, ਜੇ ਆਪਣੇ ਲੱਗਦੇ ਹੋਣ, ਏਦਾਂ ਦਾ ਵੀ ਸੀਗਾ, ਲੋਕਾਂ ਦੀਆਂ ਜ਼ਰੂਰਤਾਂ ਕਿੰਨੀ ਚੰਗੀ ਤਰ੍ਹਾਂ ਜਾਣੂ ਸੀਗੇ ਉਹ, ਪਰ ਸਾਡੇ ਜਿਹੜੇ ਇਹ ਮਤਲਬ ਜਾਣਕਾਰੀ ਵਾਲਾ ਜਿਹੜਾ ਪੱਖਾ ਇਹ ਕਾਫੀ ਕਮੀ ਆ। ਮੈਂ ਜਿੰਨੇ ਕਿ ਨਾਵਲ ਪੜ੍ਹੇ ਨੇ ਤੇ ਜਿੰਨਾ ਸਾਹਿਤ ਜਿਹੜਾ ਕਰੰਟ ਵੀ ਪੜ੍ਹਦੇ ਰਹਿੰਦੇ ਕਹਾਣੀਆਂ ਵਗੈਰਾ, ਇਸ ਤਰ੍ਹਾਂ ਦੀ ਕੋਈ ਬਹਿਸ ਨਾਵਲਾਂ ਦੇ ਵਿੱਚ ਕਹਾਣੀਆਂ ਦੇ ਵਿੱਚ ਬਹੁਤ ਮਿਨੀਮਲ ਸਾਨੂੰ ਪਾਠਕਾਂ ਦੀ ਆਮ ਲੋਕਾਂ ਦੀਆਂ ਲੋੜਾਂ ਦਾ ਪਤਾ ਹੀ ਨਹੀਂ ਆ, ਉਹਨਾਂ ਦੀਆਂ ਲੋੜਾਂ ਕੀ ਨੇ, ਉਹਨਾਂ ਨੂੰ ਅਸੀਂ ਦੱਸਣਾ ਕੀ ਆ। ਦੂਜਾ ਜਿਵੇਂ ਫਿਰ ਜਿਵੇਂ ਉਹੀ ਜੇ ਲੋਕਾਂ ਦੇ ਵਿੱਚ ਜ਼ੋਰ ਜਗਾਉਣਾ, ਲੋਕਾਂ ਦੇ ਵਿੱਚ ਲੋਕਾਂ ਨੂੰ ਤਕੜੇ ਮਹਿਸੂਸ ਕਰਨਾ, ਲੋਕਾਂ ਨੂੰ ਕਿਸੇ ਵੀ ਹਾਲਤ ਚ ਲੜਨ ਲਈ ਰਾਜੀ ਰੱਖਣਾ, ਉਹਨਾਂ ਨੂੰ ਅੱਗੇ ਹੌਸਲਾ ਦੇਣਾ। ਹੁਣ ਇਹਦੇ ਚ ਵੀ ਜਿਵੇਂ ਉਹ ਮੈਂ ਕੁਛ ਅਜਿਹੇ ਪੰਜਾਬੀ ਦੇ ਦਾਵਤ ਹੈਗੇ ਨੇ ਜਿਵੇਂ ਕਹਿ ਸਕਦੇ ਆਪਾਂ, ਜਿਹਨਾਂ ਦੇ ਵਿੱਚ ਇਹੀਆਂ ਗੱਲਾਂ ਆਉਂਦੀਆਂ ਨੇ, ਜੇ ਰਾਤ ਬਾਕੀ ਜਿਵੇਂ ਇਹਨਾਂ ਨੇ ਗੱਲ ਕੀਤੀ ਉਹਦੇ ਵਿੱਚ ਕੁਛ ਹੈ, ਜਿਵੇਂ ਉਹਨੂੰ ਪੜ੍ਹ ਕੇ ਕੁਛ ਬੰਦੇ ਅੱਗੇ ਅੱਗੇ ਆ ਸਕਦੇ ਨੇ, ਉਹਦੀ ਚਿਣਕ ਹੈਗੀ ਸੰਘਰਸ਼ ਕਰਨ ਲਈ। ਤੇ ਬਾਕੀ ਨਾਨਕ ਸਿੰਘ ਹੋਰਾਂ ਦੇ ਨਾਵਲ ਪੜ੍ਹ ਲਓ, ਉਹਨਾਂ ਵਿੱਚ ਪੈਸੀਵਿਜ਼ਮ ਹੈ, ਪਵਿੱਤਰ ਬਾਪੀ ਤੁਸੀਂ ਪੜ੍ਹੋਗੇ ਉਹਦੇ ਚ ਵੀ ਕੀ ਆਉਂਦਾ, ਉਹ ਬੰਦਾ ਕਾਲੀ ਚਾਹ ਪੀ ਪੀ ਕੇ ਆਪਣਾ ਜਿਹੜਾ ਸਰੀਰ ਬਰਬਾਦ ਕਰ ਦਿੰਦਾ। ਠੀਕ ਹੈ, ਉਹ ਬੰਦਾ ਵਿਅਕਤੀਗਤ ਤੌਰ ਤੇ ਚੰਗਾ ਹੋ ਸਕਦਾ, ਪਰ ਬਾਕੀ ਉਹ ਬੰਦੇ ਤੋਂ ਇੱਕ ਸਮਾਜ ਜਿਹੜਾ ਵੱਡਾ ਤਬਕਾ ਕੀ ਸਿੱਖੂਗਾ, ਕੁਛ ਵੀ ਨਹੀਂ। ਲੇਖ ਦੀਆਂ ਠੀਕ ਆ ਭਾਵਨਾਵਾਂ ਹੋ ਸਕਦੀਆਂ, ਕਿਸੇ ਬੰਦੇ ਨਾਲ ਜੁੜੀਆਂ ਹੋ ਸਕਦੀਆਂ, ਪਰ ਲੇਖ ਇਕੱਲਾ ਇੱਕ ਮੰਗਲ ਗ੍ਰਹਿ ਤੇ ਰਹਿਣ ਵਾਲਾ ਪ੍ਰਾਣੀ ਤਾਂ ਨਹੀਂ ਹੈ ਜਿਹੜਾ ਆਪਣੀਆਂ ਗੱਲਾਂ ਦੇਖ ਦੇਖ ਕੇ ਲੋਕਾਂ ਨੂੰ ਵੰਡੀ ਜਾਂਦਾ, ਬਸ ਉਹ ਸਮਾਜ ਦੇ ਵਿੱਚ ਆਉਂਦੀਆਂ ਨਾ, ਉਹ ਸਮਾਜ ਤੇ ਅਸਰ ਪਾਉਂਦੀਆਂ ਨੇ, ਇਸ ਕਰਕੇ ਉਹਦਾ ਫਰਜ਼ ਆ ਉਹ ਦੇਖੇ ਵੀ ਇਹਦਾ ਅਸਰ ਕੀ ਪੈਂਦਾ ਹੈ। ਜੇ ਲੇਖ ਸਿਰਫ ਲਿਖਦਾ ਹੈਗਾ ਉਹਦਾ ਅਸਰ ਨਹੀਂ ਜਾਣਦਾ, ਤਾਂ ਉਹ ਬਸ ਉਹੀ ਜਿਹੀ ਡਾਕਟਰ ਹੈਗਾ, ਪਰ ਕਹਿੰਦੇ ਜਿਹੜਾ ਦਵਾਈਆਂ ਤਾਂ ਲਿਖ ਕੇ ਦੇ ਜਾਂਦਾ ਮਰੀਜ਼ਾਂ ਨੂੰ, ਪਰ ਉਹ ਇਹ ਕਦੇ ਪੜਤਾਲ ਨਹੀਂ ਕਰਦਾ ਮੇਰਾ ਮਰੀਜ਼ ਠੀਕ ਵੀ ਹੁੰਦਾ ਕਿ ਕੋਈ ਮਰੀਜ਼ ਨੂੰ ਕਦੇ ਸਾਈਡ ਇਫੈਕਟ ਤਾਂ ਨਹੀਂ ਹੈਗਾ, ਮੇਰਾ ਮਰੀਜ਼ ਕਿਤੇ ਮਾਰੀ ਤਾਂ ਨਹੀਂ ਗਿਆ ਦਵਾਈ ਖਾ ਕੇ, ਉਹ ਇਹੋ ਜਿਹਾ ਡਾਕਟਰ ਆ। ਤੇ ਇਹੋ ਜਿਹੇ ਡਾਕਟਰ ਕਿੰਨੇ ਕਾਮਯਾਬ ਹੁੰਦੇ ਨੇ ਹੁਣ ਵਧੀਆ, ਬਾਕੀ ਥੋੜੀ ਦੇਰ ਬਾਅਦ ਲੋਕ ਉਹਨਾਂ ਕੋਲ ਜਾਣਾ ਹੋ ਜਾਂਦੇ ਨੇ, ਉਹਦੀ ਪ੍ਰੈਕਟਿਸ ਫੇਲ ਹੋ ਜਾਂਦੀ ਆ, ਤੇ ਜਾਂ ਤਾਂ ਉਹ ਇਲਾਕਾ ਛੱਡ ਜਾਂਦਾ ਜਾਂ ਫਿਰ ਉਹ ਡਾਕਟਰ ਛੱਡ ਜਾਂਦਾ, ਆਪਣੇ ਦੂਨੇ ਚੱਲਦੇ ਨੇ, ਉਹ ਸਾਹਿਤ ਦਾ ਖੇਤਰ ਵੀ ਛੱਡ ਜਾਂਦੇ ਨੇ ਜਾਂ ਉਹ ਸਾਹਿਤਕਾਰੀ ਹੀ ਛੱਡ ਜਾਂਦੇ ਨੇ, ਜਾਂ ਫਿਰ ਉਹ ਲੋਕਾਂ ਤੋਂ ਨਿਰਾਸ਼ ਹੋ ਜਾਂਦੇ ਨੇ, ਦੂਰ ਚਲੇ ਜਾਂਦੇ ਨੇ, ਹੋਰ ਬਾਕੀ ਲੋਕਾਂ ਤੋਂ ਦੂਰ ਦੂਰੀ ਲੈ ਕੇ ਸਾਹਿਤ ਲੈਣਾ ਸ਼ੁਰੂ ਕਰਦੇ ਨੇ। ਅਸਲ ਗੱਲ ਕੀ ਹੈ, ਕਿਉਂਕਿ ਉਹਨੇ ਆਪਦੇ ਜਿਹੜਾ ਸਾਹਿਤ ਦਾ ਜਿਹੜਾ ਅਸਰ ਉਹ ਦੇਖੀ ਨਹੀਂ ਵੀ ਲੋਕਾਂ ਨੇ ਕੀ ਜਾਂਦਾ ਹੈ, ਇਹੀ ਆ ਕਿਉਂਕਿ ਉਹਨੇ ਜੀਵਨ ਦੇ ਵਿੱਚ ਸਾਹਿਤ ਦੀ ਮਹੱਤਤਾ ਕੀ ਆ ਇਹਦੇ ਬਾਰੇ ਉਹਨੇ ਕਦੇ ਗਹਿਰ ਗੰਭੀਰ ਨਾਲ ਵਿਚਾਰ ਹੀ ਨਹੀਂ ਕੀਤਾ, ਉਹਨੇ ਕਦੇ ਇੱਥੇ ਬਹੁਤ ਮਤਲਬ ਲੋਕਾਂ ਦੇ ਵਿੱਚ ਵਿਚਰ ਕੇ ਕਦੇ ਦੇਖੀ ਨਹੀਂ ਹੈ। ਦੂਜੀ ਗੱਲ ਇਹ ਕਿ ਮਤਲਬ ਲੋਕਾਂ ਦੀ ਜਿਹੜੀ ਸਾਡੀ ਬੋਲੀ ਹੈ ਜੀ ਉਹ ਸਾਹਿਤ ਦੇ ਵਿੱਚ ਨਹੀਂ ਆਉਂਦੀ ਹੈ, ਉਹ ਆਉਣ ਦੀ ਕੀ ਮਤਲਬ ਲੋਕਾਂ ਨੇ ਕਦਰਾਂ ਕੀ ਹੁੰਦਾ, ਲੋਕਾਂ ਨੇ ਚੰਗਿਆਈਆਂ ਸਾਹਿਤ ਨਹੀਂ ਆਉਂਦੀ। ਹੁਣ ਸਾਡੇ ਨਾਵਲਾਂ ਵਿੱਚ ਇਹ ਤਾਂ ਹੋ ਸਕਦਾ ਗਾ ਵੀ ਉਹ ਲੋਕਾਂ ਨੂੰ ਮਤਲਬ ਕਰਪਸ਼ਨ ਕਰਦੇ ਹੋਏ, ਭ੍ਰਿਸ਼ਟਾਚਾਰ ਕਰਦੇ ਹੋਏ, ਕਿਸੇ ਚੋਰੀ ਕਰਦੇ ਹੋਏ ਉਹ ਦਿਖਾਣਗੇ, ਹਨਾ। ਮਿਲਣਾ ਹੁੰਦਾ ਪਰ ਉਹ ਇੱਕ ਬੰਦਾ ਹੀ ਕਰਦਾ ਗਾ, ਉਹ ਕਹਿੰਦਾ ਚੱਲ ਮੈਂ ਤਾਂ ਕੀ 100 ਰੁਪਇਆ ਲਊਂਗਾ ਤੇ ਇਹਨਾਂ ਨੂੰ ਮਿਲ ਜੇ, ਤੇ ਉਹ ਕਹਿੰਦੇ ਉਹ 150-150 ਬਣ ਲੈਂਦੇ ਨੇ, ਉਹ ਬੰਦਾ ਨਵਾਂ ਹੁੰਦਾ ਉਹਨੂੰ ਪਤਾ ਨਹੀਂ ਹੁੰਦਾ, ਹਨਾ। ਉਹ ਬੰਦੇ ਨੂੰ 150-150 ਮਿਲ ਜਾਂਦਾ, ਉਹਨੂੰ ਪਤਾ ਲੱਗਿਆ 100 ਰੁਪਇਆ ਮੇਰਾ ਵੀ ਸੀਗਾ, ਉਹ ਮੰਗਦਾ ਨਹੀਂ ਹੈ। ਹੁਣ ਕੀਤਾ ਤਾਂ ਉਹਨਾਂ ਨੇ ਮਤਲਬ ਗਲਤ ਕੰਮ ਕੀਤਾ ਲੋਕਾਂ ਨੇ, ਉਹਦੇ ਉਹਦੇ 50-50 ਰੁਪਇਆ ਆਪ ਚ ਬਣ ਲਏ, ਤੇ ਇਸ ਖੁਸ਼ੀ ਚ ਹੋ ਗਿਆ ਵੀ ਇਹ ਬੰਦੇ ਜਿਹੜਾ ਹੱਥੋਂ ਮੰਗਿਆ ਨਹੀਂ ਆ, ਉਹ ਲੋਕ ਉਹਦੇ ਨਾਲ ਹੋਰ ਦੋਸਤੀ ਬਣਾ ਲੈਂਦੇ, ਹੋਰ ਉਹਦੇ ਕਰੀਬ ਆ ਜਾਂਦੇ, ਹੋਰ ਉਹਦੇ ਨਾਲ ਸੱਸ ਕੇ ਗੱਲਾਂ ਕਰਦੇ ਨੇ, ਹਨਾ। ਹੁਣ ਇਸੇ ਗੱਲ ਨੂੰ ਇੱਕ ਤਾਂ ਬੰਦਾ ਇਹ ਲਿਖ ਸਕਦਾ ਵੀ ਦੇਖੋ ਲੋਕ ਕਿੰਨੇ ਕਿੰਨੇ ਨੇ, ਲੋਕ ਕਿੰਨੇ ਘਟੀਆ ਨੇ, ਉਹ ਆਪਣੇ ਨਾਲ ਦੇ 100 ਰੁਪਇਆ ਖਾ ਕੇ ਹੁਣ ਇਸ ਕਰਕੇ ਉਹ ਬੰਦੇ ਨਾਲ ਸੱਸ ਕੇ ਗੱਲਾਂ ਕਰਦਾ ਵੀ ਇਹ ਮਤਲਬ 100 ਰੁਪਇਆ ਮੰਗਿਆ। ਦੂਜਾ ਜਿਹੜਾ ਬੰਦਾ ਹੋਊਗਾ ਉਹ ਲਿਖਣ ਵਾਲਾ ਉਹ ਕਿਵੇਂ ਲਿਖੂਗਾ, ਉਹ ਬੰਦਾ ਉਹ ਬੰਦੇ ਦੀ ਵਿਚਾਰ ਕੀ ਦਿਖਾਊਗਾ, ਉਹ ਬੰਦਾ ਦਿਖਾਊਗਾ ਦੇਖੋ ਕਿਹੋ ਜਿਹੇ ਹਾਲਾਤ ਨੇ ਕਿ ਲੋਕਾਂ ਹਾਲਾਤਾਂ ਨੇ ਜਾਂ ਉਹਨਾਂ ਦੇ ਜੀਵਨ ਢੰਗ ਨੇ ਉਹਨਾਂ ਨੂੰ ਇਹੋ ਜਿਹੇ ਬਣਾਤਾ ਕਿ ਉਹ ਮਤਲਬ ਉਹ ਦੂਜੇ ਬੰਦੇ ਦਾ 50-50 ਰੁਪਇਆ ਖਾ ਗਏ, ਹਨਾ। ਤੇ ਇਸ ਕਰਕੇ ਉਹ ਖੁਸ਼ ਹੋ ਕੇ ਹੁਣ ਇਹਨੂੰ ਬੁਲਾਉਂਦੇ ਨੇ। ਇਹਦੇ ਚ ਕੀ ਆ ਕਿ ਬੰਦਾ ਜਿਹੜਾ ਪੜ੍ਹਨ ਵਾਲਾ ਬੰਦਾ ਉਹ ਕੀ ਕਰੂਗਾ, ਉਹ ਬੰਦਾ ਨਾ ਉਹ ਵਿਅਕਤੀਆਂ ਨੂੰ ਨਫ਼ਰਤ ਨਹੀਂ ਕਰੂਗਾ, ਉਹ ਵਿਅਕਤੀਆਂ ਨੂੰ ਤਰਸ ਖਾਊਗਾ ਤੇ ਉਹ ਹਾਲਾਤਾਂ ਦੇ ਨਫ਼ਰਤ ਕਰੂਗਾ ਜਿਹੜੇ ਹਾਲਾਤ ਇਹੋ ਜਿਹੇ ਬੰਦੇ ਮਤਲਬ ਇਨਸਾਨਾਂ ਨੂੰ ਇਹੋ ਜਿਹੇ ਬਣਾ ਦਿੰਦੇ, ਉਹ ਆਪਣੇ ਨਾਲ ਰਹਿਣ ਵਾਲੇ ਨਾਲ ਧੋਖਾ ਕਰਨ ਲਈ ਮਜਬੂਰ ਕਰ ਦਿੰਦੇ ਨੇ, ਹਨਾ। ਇੱਕ ਤਾਂ ਇਹ ਤਰੀਕਾ ਹੋਊਗਾ ਸਾਹਿਤ ਨੂੰ ਪੇਸ਼ ਕਰਨ ਦਾ, ਉਹ ਗੱਲ ਨੂੰ ਪੇਸ਼ ਕਰਨ ਦਾ, ਦੂਜਾ ਨਫ਼ਰਤ ਕਰਨ ਵਾਲਾ, ਅਸੀਂ ਆਮ ਲੋਕਾਂ ਨੂੰ ਨਫ਼ਰਤ ਕਰਨ ਲੱਗ ਜਾਂਦੇ ਹਾਂ। ਹੁਣ ਗੋਰਕੀ ਦੇ 3 ਨਾਵਲ ਜਿਹੜਾ ਸੈੱਟ ਨੇ ਉਹ ਆਟੋਬਾਇਓਗ੍ਰਾਫੀਕਲ ਨਾਵਲ ਨੇ, ਉਹਦੇ ਜਿਹੜੇ ਜੀਵਨੀ ਨਾਲ ਸੰਬੰਧ ਨੇ, ਮੇਰਾ ਬਚਪਨ, ਸ਼ੇਰ ਜੀ ਦੇ ਦਿਨ ਤੇ ਆਪਣਾ ਵਿਸ਼ਵ ਬਦਲ ਲਿਆ, ਉਹ ਮੈਂ 3 ਹੁਣੇ ਪੜ੍ਹੇ ਨੇ, ਮੈਨੂੰ ਇਸ ਕਰਕੇ ਉਹਦਾ ਇਸ ਤੋਂ ਜ਼ਿਆਦਾ ਲੱਗੀ ਗੱਲ। ਜਿਵੇਂ ਗੋਰਕੀ ਦੇ ਵਿੱਚ ਇਹ ਕਲਾ ਆ ਗਈ, ਉਹ ਇਨਸਾਨ ਦੀਆਂ ਬੁਰਾਈਆਂ ਨੇ ਉਹਦੇ ਅੜ ਕੇ ਰੱਖ ਦਿੱਤਾ ਸਾਹਮਣੇ ਵੀ ਦੇਖੋ ਇਨਸਾਨ ਇੱਕ ਦੂਜੇ ਨਾਲ ਕਿੰਨਾ ਭੈੜਾ ਵਰਤਾਅ ਕਰਦੇ ਨੇ, ਕਿੰਨਾ ਭੈੜਾ ਵਤੀਰਾ ਕਰਦੇ ਨੇ, ਇੱਕ ਦੂਜੇ ਦਾ ਮਜ਼ਾਕ ਉਡਾਉਂਦੇ ਨੇ, ਹਨਾ, ਬੁਰਾ ਹਾਲ ਕਰਦੇ ਨੇ, ਹਾਸਾ ਪਾਉਂਦੇ ਨੇ, ਇੱਕ ਬੰਦੇ ਨੂੰ ਤਾਂ ਉਹ ਇੰਨਾ ਮਜ਼ਾਕ ਕਰਦੇ ਨੇ ਕਿ ਉਹ ਬੰਦੇ ਦਾ ਉੱਥੇ ਜਹਾਜ਼ ਤੇ ਰਹਿਣਾ ਮੁਸ਼ਕਿਲ ਹੋ ਜਾਂਦਾ, ਉਹ ਜਹਾਜ਼ ਤੋਂ ਛਾਲ ਮਾਰ ਜਾਂਦਾ, ਇੰਨਾ ਜ਼ਿਆਦਾ ਤੰਗ ਕਰਦੇ ਨੇ ਉਹਨੂੰ। ਪਰ ਇਸ ਦੇ ਬਾਵਜੂਦ ਵੀ ਇਨਸਾਨ ਜਿਹੜਾ ਪੜ੍ਹਨ ਵਾਲਾ ਪਾਠਕ ਹੈ ਉਹਨਾਂ ਲੋਕਾਂ ਨੂੰ ਨਫ਼ਰਤ ਨਹੀਂ ਕਰਦੇ, ਬਾਕੀ ਉਹ ਉਹਨਾਂ ਹਾਲਾਤਾਂ ਨੂੰ, ਉਹ ਜਹਾਜ਼ ਦੇ ਜਿਹੜੇ ਬਾਕੀ ਹਾਲਾਤ ਨੇ ਉਹਨਾਂ ਨੂੰ ਇੰਨੀ ਨੀਰਸ ਜ਼ਿੰਦਗੀ ਉਹਨਾਂ ਦੀ, ਬਾਕੀ ਜਿਹਦੇ ਚ ਉਹਨਾਂ ਨੇ ਮਜ਼ਾਕ ਕਰਨਾ ਵੀ ਕਿਸੇ ਬੰਦੇ ਦੀ ਜਾਨ ਲੈ ਸਕਦਾ ਉਹਨਾਂ ਦਾ, ਉਹ ਜ਼ਿੰਦਗੀ ਨੂੰ ਨਫ਼ਰਤ ਕਰਦਾ ਹੁੰਦਾ, ਬੰਦਾ ਕਹਿੰਦਾ ਯਾਰ ਇਨਸਾਨ ਦੀ ਜ਼ਿੰਦਗੀ ਇਹ ਨਹੀਂ ਹੋਣੀ ਚਾਹੀਦੀ, ਇਨਸਾਨ ਬਿਹਤਰ ਜ਼ਿੰਦਗੀ ਜਿਉਂ ਸਕਦੇ ਨੇ, ਉਹਨਾਂ ਲਈ ਕੋਈ ਬਿਹਤਰ ਜ਼ਿੰਦਗੀ ਹੋਣੀ ਚਾਹੀਦੀ ਹੈ, ਉਹ ਬੰਦੇ ਸੋਚਣ ਦਾ ਤਰੀਕਾ ਅਲੱਗ ਬਣ ਜਾਂਦਾ, ਉਹਦੀ ਪੇਸ਼ਕਾਰੀ ਹੀ ਏਦਾਂ ਦੀ ਹੈ। ਦੂਜਾ ਪੇਸ਼ਕਾਰੀ ਕਰੂਗਾ ਉਹ ਬੰਦਾ ਦੇਖੋ ਵੀ ਕਿੰਨੇ ਘਿਨਾਉਣੇ, ਦੇਖੋ ਇਹਨਾਂ ਦੇ ਮਜ਼ਾਕ ਕਰਕੇ ਬੰਦੇ ਨੇ ਖੁਦਕੁਸ਼ੀ ਕਰਨੀ, ਇਹ ਵੀ ਇਸੇ ਕਰਕੇ ਨਾ ਵੀ ਲੇਖਕ ਨੇ ਇਹ ਦੇਖਣਾ ਵੀ ਤੁਸੀਂ ਬੁਰਾਈਆਂ ਕਿਹਦੀਆਂ ਕਰਨੀਆਂ ਨੇ, ਬੁਰਾਈਆਂ ਤੁਸੀਂ ਡਾਕੂ ਦੀਆਂ ਕਰਨੀਆਂ ਨੇ ਕਿ ਜਿਹੜਾ ਲੁੱਟਿਆ ਗਿਆ ਉਹਦੀ ਕਰਨੀਆਂ ਨੇ, ਸਾਡੇ ਕਰਦੇ ਨੇ ਬਰਾਬਰੀ ਤੋੜਦੇ ਨੇ, ਆਉਣ ਦਿਓ ਬਾਕੀ ਬੱਟੇ ਵੀ ਆਉਣ ਦਿਓ ਤੇ ਹੀਰੇ ਵੀ ਆਉਣ ਦਿਓ, ਬਾਕੀ ਲੋਕ ਹੀਰੇ ਨੇ ਉਹਨਾਂ ਲੁੱਟਣ ਵਾਲੇ ਬੱਟੇ ਨੇ, ਆਪਾਂ ਬੱਟਿਆਂ ਨੇ ਸੱਟ ਮਾਰਦੀਆਂ ਨਾ ਹੀਰੇ ਥੋੜੀ ਮਾਰਨੀਆਂ, ਅਸੀਂ ਕੀ ਕਰਦੇ ਹਾਂ ਬੱਟਿਆਂ ਨੇ ਸੱਟ ਮਾਰਦੇ ਮਾਰਦੇ ਨਾਲ ਹੀ ਦੋ ਤਿੰਨ ਹੀਰੇ ਉਤਾਰ ਦਿੰਦੇ ਹਾਂ, ਉਹ ਵੀ ਵਿਚਾਰੇ ਪੰਜ ਸੱਤ ਟੁਕੜੇ ਹੋ ਜਾਂਦੇ ਨੇ, ਤੇ ਉਹਦੀ ਆਤਮਾ ਬਰੁੰਦਰੀ ਆਉਂਦੀ ਆ, ਉਹ ਕਦੇ ਵੀ ਮਤਲਬ ਸਮਾਜ ਨੂੰ ਬਦਲ ਨਹੀਂ ਸੋਚਦੀ, ਉਹ ਆਪਣੀ ਬਿਹਤਰੀ ਨਹੀਂ ਸੋਚਦਾ, ਉਹ ਆਪਣੇ ਆਪ ਨੂੰ ਨਫ਼ਰਤ ਕਰਨ ਲੱਗ ਜਾਂਦਾ, ਉਹ ਆਪਣੇ ਆਪ ਨੂੰ ਪਿਆਰ ਕਰਨਾ ਆਪਣੇ ਤੇ ਮਾਣ ਕਰਨਾ ਨਹੀਂ ਸਿੱਖਦਾ ਨਿਸ਼ਾਨ ਹੈ ਜਿਹੜਾ, ਇਹ ਸਾਰੀਆਂ ਚੀਜ਼ਾਂ ਸਾਡੇ ਸਾਹਿਤ ਦੇ ਵਿੱਚੋਂ ਕੁਛ ਹੱਦ ਤੱਕ ਨਜ਼ਾਰ ਦੇ ਨੇ, ਬਾਕੀ ਹੋਰ ਸਾਥੀ ਜਿਹੜੇ ਜਿਹਨਾਂ ਪੰਜਾਬੀ ਸਾਹਿਤ ਜ਼ਿਆਦਾ ਪੜ੍ਹਿਆ ਉਹ ਵੀ ਸ਼ਾਇਦ ਦੱਸਣ, ਮੇਰਾ ਖਿਆਲ ਵੀ ਗਲਤ ਫਹਿਮੀ ਵੀ ਹੋਈ ਸਮਾਜ, ਪਰ ਕਾਫ਼ੀ ਹੱਦ ਤੱਕ ਮੈਨੂੰ ਲੱਗਦਾ ਵੀ ਇਹ ਗੱਲਾਂ ਹੈ ਨੇ ਆਪਣੇ ਸਾਹਿਤ 'ਚ, ਕਮੀਆਂ ਹੈਗੀਆਂ ਨੇ ਜਿੰਨਾ ਕਿ ਮੈਂ ਪੜ੍ਹਿਆ ਗਾ, ਜਿਵੇਂ ਅੰਤ ਦੇ ਵਿੱਚ ਆਪਾਂ ਉਹ ਗੱਲ ਕਰਦੇ ਹਾਂ ਸਾਹਿਤ ਦੀ ਬਸ ਇੱਕ ਤਾਂ ਜੀਵਨ ਤੇ ਜੋ ਕਾਫ਼ੀ ਹੋ ਗਏ ਮੈਨੂੰ ਮੈਂ ਦੇਖੀ ਆ 40 ਮਿੰਟ ਹੋਈ ਗਿਆ ਹੁਣ, ਇੱਕ ਵੱਧ ਅੱਗੇ ਲੋਕਾਂ ਦੀ ਸ਼ਕਤੀ ਹੁੰਦੀ ਹੈ ਸੁਣ ਕੇ ਉਹ ਜਵਾਬ ਦੇਣਾ ਕਹਿੰਦੀ ਹੈ, ਜਿਵੇਂ ਲੋਕਾਂ ਜੀਵਨ ਦਾ ਤੇ ਸਾਹਿਤ ਦਾ ਰਿਸ਼ਤਾ ਕੀ ਆ, ਇੱਕ ਤਾਂ ਸਾਨੂੰ ਇਹ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਬਾਕੀ ਜਿਹੜੇ ਲੋਕ ਸਮਝ ਸਕਦੇ ਨੇ, ਤੇ ਦੂਜਾ ਜੀਵਨ ਦੀ ਮਹੱਤਤਾ, ਮਹੱਤਤਾ ਦੋਨਾਂ ਪੱਖਾਂ ਤੋਂ ਇਹ ਸਮਝਣੀ ਚਾਹੀਦੀ ਆ, ਪਾਠਕ ਲਈ ਕੀ ਮਹੱਤਤਾ, ਪਾਠਕ ਕਿਉਂ ਪੜ੍ਹੇ, ਮੈਂ ਇਸ ਲਈ ਸਾਨੂੰ ਸਮਝਣਾ ਚਾਹੀਦਾ ਖਾਸ ਕਰਕੇ ਕਿਉਂਕਿ ਅਸੀਂ ਉਹ ਲੋਕ ਆ ਜਿਹੜੇ ਇਕੱਠੇ ਹੋਏ ਹਾਂ ਜਿਹਨਾਂ ਲੋਕਾਂ ਨੇ ਸਾਹਿਤ ਅਸੀਂ ਅੱਗੇ ਲੈ ਕੇ ਜਾਣਾ ਗਾ, ਬਾਕੀ ਬਹੁਤੇ ਲੋਕ ਮੇਰੇ ਖਿਆਲ 'ਚ ਇਹੋ ਜਿਹੇ ਨਹੀਂ ਆ ਜਿਹੜੇ ਸਿਰਫ ਇਕੱਲਾ ਸਾਹਿਤ ਪੜ੍ਹਦੇ ਹੀ ਆਏ, ਬਹੁਤੇ ਲੋਕ ਇੱਥੇ ਇਹੋ ਜਿਹੇ ਨੇ ਜਿਹੜੇ ਲੋਕ ਸਾਹਿਤ ਲੈ ਕੇ ਜਾਣਾ ਚਾਹੁੰਦੇ ਨੇ ਅੱਗੇ ਲੋਕਾਂ ਦੇ ਵਿੱਚ ਇੱਕ ਬਿਹਤਰ ਸਮਾਜ ਸਿਰਜਣ ਲਈ ਕਿਸੇ ਨਾ ਕਿਸੇ ਤਰੀਕੇ ਨਾਲ ਸਰਗਰਮ ਨੇ ਉਹ, ਲੋਕਾਂ ਲਈ ਸਾਹਿਤ ਦੀ ਕੀ ਮਹੱਤਤਾ ਹੈਗੀ, ਮੈਂ ਇਸ ਚੀਜ਼ ਨੂੰ ਧਿਆਨ 'ਚ ਰੱਖ ਕੇ ਅਸੀਂ ਚੱਲਾਂਗੇ ਵੱਖ ਵੱਖ ਲੋਕਾਂ 'ਚ ਕਿਹੜਾ ਕਿਹੜਾ ਸਾਹਿਤ ਲੈ ਜਾਣਾ, ਤੇ ਇਹ ਚੀਜ਼ ਨੂੰ ਅਸੀਂ ਤਾਂ ਹੀ ਸਮਝ ਪਾਵਾਂਗੇ। ਦੂਜਾ ਜਿਹੜੇ ਕੁਛ ਅੱਗੇ ਲੇਖਕ ਵੀ ਨੇ ਸਾਡੇ 'ਚ ਸਾਹਮਣੇ, ਸਾਡੇ ਸਾਹਮਣੇ ਨੇ ਜਿਹੜੇ ਅੱਗੇ ਆਉਣ ਵਾਲੀ ਪੀੜ੍ਹੀਆਂ 'ਚ ਸਾਡੀ ਪੀੜ੍ਹੀ ਦੇ ਨੇ ਜਿਹੜੇ ਲੋਕਾਂ ਨੂੰ ਲਿਖ ਲਿਖ ਕੇ ਆਪਣੀ ਰਚਨਾਵਾਂ ਲੋਕਾਂ ਨੂੰ ਪ੍ਰੇਰਨਾ ਦੇਣਗੇ, ਉਹਨਾਂ ਲਈ ਵੀ ਜਾਣਨਾ ਜ਼ਰੂਰੀ ਹੈ ਕਿ ਜੀਵਨ ਦੇ ਵਿੱਚ ਸਾਹਿਤ ਦੀ ਕੀ ਮਹੱਤਤਾ ਹੈਗੀ, ਜੇ ਜੀਵਨ ਦੇ ਸਾਹਿਤ ਦੀ ਮਹੱਤਤਾ ਕੀ ਹੈ ਇਸ ਚੀਜ਼ ਨੂੰ ਅਸੀਂ ਨਹੀਂ ਜਾਣਾਂਗੇ ਤਾਂ ਅਸੀਂ ਅੱਗੇ ਲਿਖ ਵੀ ਨਹੀਂ ਪਾਵਾਂਗੇ ਢੰਗ ਦਾ, ਤੇ ਸਾਹਿਤ ਦੀ ਲੋਕਾਂ ਨੂੰ ਲੋੜ ਕੀ ਹੈ, ਲੋਕਾਂ ਦੀਆਂ ਲੋੜਾਂ ਕੀ ਨੇ ਸਾਹਿਤ ਦੇ ਮਾਮਲੇ 'ਚ, ਮਗਰ ਇਹ ਲੋੜਾਂ ਸਾਨੂੰ ਜਾਂਚਣੀਆਂ ਪੈਣਗੀਆਂ, ਪਰਖਣੀਆਂ ਪੈਣਗੀਆਂ, ਕਿਉਂਕਿ ਪੜਤਾਲ ਕਰਨੀ ਪੈਣੀ ਹੈ ਸਮਾਜ ਦੇ ਵਿੱਚ ਵਿਚਰ ਕੇ ਲੋਕਾਂ 'ਚ ਰਹਿ ਕੇ, ਹਨਾ ਉਹਦੇ ਲਈ ਸਾਨੂੰ ਭਾਵੇਂ ਫਿਰ ਕੁਛ ਦੇਣਾ ਵਾ ਕਿ ਮਜ਼ਦੂਰਾਂ ਦੇ ਵਿਹੜਿਆਂ 'ਚ ਦਲਤਾਂ ਦੇ ਵਿਹੜੇ 'ਚ ਲਾਉਣੇ ਪੈਣ ਲਾਉਣੇ ਚਾਹੀਦੇ, ਸਾਨੂੰ ਉੱਥੇ ਰਹਿਣਾ ਚਾਹੀਦਾ ਜਾ ਕੇ, ਤੇ ਉਹਨਾਂ ਦੀ ਬੋਲੀ ਨੂੰ ਤਾਂ ਹੀ ਅਸੀਂ ਇੰਨੇ ਨੇੜੇ ਜਾਣਾਂਗੇ, ਤੇ ਸਾਨੂੰ ਨਵੇਂ ਨਵੇਂ ਹੁਣ ਸਾਡੇ ਕੀ ਆਮ ਕਵਿਤਾ ਦੇ ਵਿੱਚ ਜਾਂ ਕਹਾਣੀਆਂ ਦੇ ਵਿੱਚ ਆਪਾਂ ਕਹਿੰਦੇ ਬਿੰਬਾਂ ਦੀ ਬਹੁਤ ਕਮੀ ਹੈ, ਬਾਕੀ ਜਿਵੇਂ ਪਾਸ ਦੀ ਕਵਿਤਾ 'ਚ ਜਿਹੜੀ ਬਿੰਬਾਵਲੀ ਹੈ ਨਾ ਉਹ ਬਹੁਤ ਸ਼ਾਨਦਾਰ, ਜਿਵੇਂ ਬਿੰਬ ਦੇਣ ਲੱਗਦਾ ਨਾ ਤਾਂ ਉਹ ਲਗਾਤਾਰ ਮਗਰ 10-10, 11-11 ਬਿੰਬਾਂ ਲਗਾਤਾਰ ਚਿੰਤੀ ਲਾ ਦਿੰਦਾ ਆਪਾਂ ਕਹਿੰਦੇ, ਹੈ ਨਾ ਅੱਜ ਦੀ ਕਵਿਤਾ 'ਚ ਉਹ ਨਹੀਂ ਆ, ਬਿੰਬਾਵਲੀ ਨਹੀਂ ਆ, ਕੁਦਰਤ ਨਹੀਂ ਆ, ਲੋਕਾਂ ਦੀਆਂ ਮਗਰ ਗੱਲਾਂ ਨਹੀਂ ਆ, ਲੋਕਾਂ ਦਾ ਰਹਿਣ ਸਹਿਣ ਨਹੀਂ ਆ, ਕੁਛ ਨਹੀਂ ਆ, ਬਹੁਤ ਬਹੁਤ ਕਮੀ ਆ, ਬਹੁਤ ਇੱਕ ਸੁੰਗੜੀ ਵੀ ਦਾਇਰੇ 'ਚ ਬਿੰਬਾਵਲੀ ਹੈ, ਕਿਉਂ ਅਸੀਂ ਲੋਕਾਂ 'ਚ ਵਿਚਰਦੇ ਨਹੀਂ ਹਾਂ, ਹੁਣ ਲੋਕਾਂ 'ਚ ਰਹਾਂਗੇ ਤਾਂ ਹੀ ਸਾਨੂੰ ਬਿੰਬਾਂ ਦਾ ਪਤਾ ਲੱਗੂਗਾ, ਹੁਣ ਜਿਵੇਂ ਉਹੀ ਗੱਲ ਕੀਤੀ ਉਹ ਬੱਚੇ ਨੇ ਜਿਹੜੀ ਗੱਲ ਕੀਤੀ ਸੀਗੀ ਉਹਨੇ ਟ੍ਰੇਨ ਬਿਜਲੀ ਵਾਲੀ ਬਣਾਈ, ਹੈ ਹੁਣ ਕਿਉਂਕਿ ਅਸੀਂ ਮਤਲਬ ਬਹੁਤ ਜ਼ਿਆਦਾ ਟ੍ਰੇਨ 'ਚ ਸਫ਼ਰ ਤਾਂ ਕਰਦੇ ਹਾਂ ਪਰ ਕਦੇ ਉਹ ਟ੍ਰੇਨ ਦੇ ਨੇੜੇ ਜਾ ਕੇ ਰਹੇ ਨਹੀਂ ਅਸੀਂ, ਉਹ ਝੁੱਗੀਆਂ ਝੋਂਪੜੀਆਂ 'ਚ ਜਾਂ ਬਸਤੀਆਂ 'ਚ ਉਹ ਟ੍ਰੇਨ ਅਸੀਂ ਉੱਥੋਂ ਕਦੇ ਲੰਘਦੀ ਨਹੀਂ ਦੇਖੀ, ਇਸ ਕਰਕੇ ਸਾਡੇ ਉਹ ਉਸ ਤਰ੍ਹਾਂ ਦੀ ਟ੍ਰੇਨ ਸਾਡੇ ਮਨ 'ਚ ਕਦੇ ਆਏਗੀ, ਉਹ ਫੈਕਟਰੀਆਂ ਦਾ ਖੜਕਾ, ਉਹ ਪਾਵਰ ਰੂਮ ਚੱਲਣ ਦੀ ਆਵਾਜ਼, ਉਹ ਸਾਡੇ ਕਦੇ ਨਹੀਂ ਆਏਗੀ ਜ਼ਿੰਦਗੀ 'ਚ, ਮੈਂ ਉਹ ਖੇਤ ਮਜ਼ਦੂਰ ਕਿਵੇਂ ਮਕੇ ਜਿਹੜੀ ਜਿਹੜੀ ਆਪਣੇ ਕਹਿੰਦੇ ਦਾਤੀ ਚਲਾਉਂਦਾ ਗਾ, ਕਿਵੇਂ ਉਹ ਰੁੱਗ ਲਾਉਂਦਾ ਗਾ ਅਤੇ ਪ੍ਰੈਸ਼ਰ ਦੇ ਵਿੱਚ, ਕਮਾਈ ਦੀ ਕਿਵੇਂ ਚੱਲਦੀ ਹੈ, ਕਮਾਈ ਦਾ ਖੜਕਾ ਕਹਿ ਜਾ ਹੋ ਸਕਦਾ, ਹੈ ਨਾ ਮੈਂ ਸਾਹਿਤਕਾਰ ਤਾਂ ਇਹੋ ਜਿਹਾ ਦੇਖਦਾ ਨਾ, ਕਮਾਈ ਦੇ ਖੜਕੇ ਨੂੰ ਹੀ ਕਈ ਤਰੀਕੇ ਨਾਲ ਵਰਣਨ ਕਰਦਾ, ਉਹ ਇੰਨੀ ਉਹਦੀ ਜਵਾਨਤਾ ਹੋਣੀ ਚਾਹੀਦੀ ਹੈ, ਉਹ ਜੇ ਪਾਸ ਲਿਖਣਾ ਤਾਂ ਲਿਖਿਆ ਵੀ ਜਿਹੜਾ ਪਾਵਲ ਮਰੂਦਾ ਸੀਗਾ ਨਾ ਇਹੋ ਜਿਹਾ ਕਵੀ ਸੀਗਾ, ਉਹ ਬਿੱਲੀ ਦੀਆਂ ਪੈਣਾਂ 'ਚੋਂ ਵੀ ਕਵਿਤਾ ਸੁਣ ਲੈਂਦਾ ਸੀਗਾ, ਬਸ ਇੰਨਾ ਜ਼ਿਆਦਾ ਜਹੀਨ ਬੰਦਾ ਸੀਗਾ ਉਹਦੇ 'ਚ ਵੀ ਉਹ ਲੋਕਾਂ ਲਈ ਉਹ ਸਿੱਖਿਆ ਦੇਣ ਲਈ ਚੀਜ਼ ਲੱਭ ਲੈਂਦਾ ਸੀਗਾ, ਤਾਂ ਸਾਡੇ ਜਾਂ ਨਹੀਂ ਆ ਬਿੱਲੀ ਦੀਆਂ ਪੈਣਾਂ 'ਚ ਕਵਿਤਾ ਸੁਣਨ ਵਾਲੇ ਲੋਕ ਗੈਰ ਹੈ ਨਹੀਂ ਸਾਡੇ, ਬਾਕੀ ਤ੍ਰਾਸਦੀ ਆ ਸਾਡੇ ਖਿਲਾਫ, ਬਾਕੀ ਮੈਂ ਸਮਾਪਤ ਕਰਦਾ, ਇਸ ਤੋਂ ਬਾਅਦ ਇਹ ਅੱਧੀਆਂ ਗੱਲਾਂ ਹੋਣਗੀਆਂ ਮੇਰੇ ਖਿਆਲ 'ਚ, ਇਸ ਤੋਂ ਬਾਅਦ ਸਵਾਲ ਜਵਾਬ ਚੱਲੇ ਆਪਾਂ ਹੋਰ ਗੱਲਾਂ ਕਰੀਏ ਜੀ, ਮੇਰੇ ਖਿਆਲ 'ਚ ਉਹ ਜ਼ਿਆਦਾ ਬਿਹਤਰ ਹੈਗਾ, ਧੰਨਵਾਦ। ਤਾੜੀਆਂ ਦੀ ਆਵਾਜ਼ ਦੱਸਦੇ ਆ ਤੁਸੀਂ, ਡਾਕਟਰ ਸਾਹਿਬ ਨੇ ਇਹਦੀ ਗੱਲ ਤੁਹਾਨੂੰ ਸਾਂਝੀ ਕੀਤੀ ਆ, ਲੱਗਦਾ ਬਹੁਤ ਧਿਆਨ ਨਾਲ ਸੁਣੀ ਆ, ਸਾਡਾ ਜਿਹੜਾ ਅੱਜ ਜਿਹੜੀ ਗੋਸ਼ਟੀ ਦਾ ਇੱਕ ਸੈਸ਼ਨ ਆ ਜਿਹੜਾ ਹੁਣ ਪੂਰਾ ਹੋ ਚੁੱਕਿਆ, ਇਹ ਤੋਂ ਬਾਅਦ 'ਚ ਆਪਾਂ ਕੁਛ ਸਵਾਲ ਹੋਣਗੇ ਤੁਹਾਡੇ ਮਨਾਂ 'ਚ, ਕਹਿ ਨਹੀਂ ਹੋ ਸਕਦਾ ਵੀ ਕਿਸੇ ਗੱਲ ਨਾਲ ਤੁਸੀਂ ਡਾਕਟਰ ਸਾਹਿਬ ਜੀ ਨਾਲ ਸਹਿਮਤ ਵੀ ਨਾ ਹੋਵੋ, ਲੋਕ ਉਹਦੇ 'ਤੇ ਉਹ ਠੀਕ ਆ, ਉਹ ਜ਼ਿਆਦਾ ਜ਼ਰੂਰੀ ਨੇ, ਇਹਦੇ ਉੱਤੇ ਆਪਾਂ ਅਗਲੇ ਸੈਸ਼ਨ ਦੇ ਚਰਚਾ ਦਿਲਾਵਾਂਗੇ, ਹੁਣ ਤੁਹਾਨੂੰ ਇੱਥੇ ਬੈਠੇ ਬੈਠੇ ਹੀ ਚਾਹ ਦਾ ਕੱਪ ਮਿਲ ਜੂਗਾ, ਨੇ ਵਾਸ਼ਰੂਮ ਵਗੈਰਾ ਜਾਣਾ ਉੱਥੇ ਵਾਸ਼ਰੂਮ ਹੈ ਤੇ ਜਿਹੜਾ ਸਭ ਤੋਂ ਪਹਿਲੇ ਵਾਲਾ ਪਾਸਾ ਹੈਗਾ ਉੱਥੇ ਤੇਰਾ ਬਾਥਰੂਮ ਹੋਣੀ ਜਗ੍ਹਾ ਮੇਰਾ ਕਹਿੰਦਾ 5 ਮਿੰਟ ਲਈ ਬ੍ਰੇਕ ਕਰ ਸਕਦੇ ਵਾਸ਼ਰੂਮ ਵਗੈਰਾ ਜਾਣਾ ਹੋਊਗਾ ਉਸ ਤੋਂ ਬਾਅਦ